ਗਗਨ ਦਮਾਮਾ ਬਜਿਓ ਪਰਿਓ ਨਿਸ਼ਾਨ ਕਾਉ ਖੇਤ ਜੋ ਮੰਡਿਓ ਸੂਰਮਾ ਆਪ ਜੂਜਨ ਕੋ ਦਾਉ ਅਬ ਜੂਜਨ ਕੋ ਸੁਰਮ ਸੁਪਹਿਜਨੀਏ ਜੋਲ ਰੇ ਦੀਨ ਪੁਰਜਾ ਪੁਰਜਾ ਖਟਮਰ ਕਦਹੂ ਨਾ ਛੱਡ ਖੇਤ ਜਾਕੋ ਹਰ ਰੰਗ ਲਾਗੂ ਇਸ ਯੁਗ ਮੈਂ ਨਾਲ ਪੜੋ ਜੀ ਜਾਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਅਤ ਹੈ ਸੂਰ ਆਤਮ ਜਿਣੈ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਠਾਕੁਰ ਗਾਈਐ ਆਤਮ ਰੰਗ ਆਤਮ ਰੰਗ ਠਾਕੁਰ ਗਾਈਏ ਆਤਮ ਰੰਗ ठाकुर गाइए आत्म रंग, ठाकुर गाइए आत्म रंग, ठाकुर गाइए आत्म रंग, ठाकुर गाइए आत्म रंग। महाराज जी कहते हैं गाइए पर मनो अंदरों रंग, मतलब प्रेम अंदरों भेज के दिलों प्यार करके गाओ, ऐदा ही ना गाओ फिर आनंद नहीं आता। गाइए अंदरों सहजे सौखा ही फिर कहते साड़ी आत्मा का परमात्मा नाल मिलन हो जाएगा, समाई सहजे ही हो जाएगी। शरणी पावन नाम त्यावन सहज समावन संग, शरण विच बह के नाम ध्यान विच लिया के सहजे ही समाई हो जाएगी। सौखा तरीका है पर उपरों उपरों नहीं। ठाकुर गाइए आत्म रंग, ठाकुर गाइए आत्म रंग, ठाकुर गाइए आत्म रंग, ठाकुर गाइए आत्म रंग। शरणी पावन नाम त्यावन, शरणी पावन नाम त्यावन, शरणी पावन नाम त्यावन, शरणी पावन नाम त्यावन, शरणी पावन नाम त्यावन, शरणी पावन नाम त्यावन, शरणी पावन नाम त्यावन, शरणी पावन नाम त्यावन। सहज समावन संग, सहज समावन संग, सहज समावन संग, सहज समावन संग। ठाकुर गाइए, ठाकुर गाइए, ठाकुर गाइए, ठाकुर गाइए, ठाकुर गाइए, ठाकुर गाइए, नाल जपना जी सारिया ने, वांझे नहीं रहना संगते तुहाडी आवाज आवे मेरे तक। बोलो जरा गुरु वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, ठाकुर गाइए ठाकुर गाइए आत्म रंग, शरणी पावन नाम त्यावन, शरणी पावन नाम त्यावन, सहज समावन संग, ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸਤਾ ਜਾਕਾ ਸਤਿਗੁਰ ਪੂਰਾ ਜਾਕਾ ਸਤਿਗੁਰ ਪੂਰਾ ਜਾਕਾ ਸਤਿਗੁਰ ਪੂਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਨ ਕੀ ਤੂਰ ਦੇ ਹੋ ਕਿਰਪਾ ਨਿਤ ਜਨ ਕੀ ਤੂਰ ਦੇ ਹੋ ਠਾਕੁਰ ਗਾਈਏ ਠਾਕੁਰ ਗਾਈਏ ਠਾਕੁਰ ਗਾਈਏ ਠਾਕੁਰ ਗਾਈਏ ਠਾਕੁਰ ਗਾਈਏ ਠਾਕੁਰ ਗਾਈਏ ਠਾਕੁਰ ਗਾਈਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Yeah. ਆਪਣਾ ਸਾਰੇ ਬੋਲੋ ਸੰਗਤ ਪੜੋ ਨਿਸਰ ਨਹੀਂ ਦਾਤਾ ਨਿਸਰ ਜਪੋ ਜੀ ਜਪੋ ਸੰਗਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੇ ਮਨ ਰੰਗਿਆ ਨਾ ਜਾਵੇ ਜੇ ਮਨ ਰੰਗਿਆ ਨਾ ਜਾਵੇ ਕੀ ਫਾਇਦਾ ਕੱਪੜੇ ਰੰਗਣੇ ਦਾ ਫਾਇਦਾ ਕੱਪੜੇ ਰੰਗਣੇ ਦਾ ਜੇ ਮਨ ਰੰਗਿਆ ਨਾ ਜਾਵੇ ਫਾਇਦਾ ਕੱਪੜੇ ਰੰਗਣੇ ਦਾ ਕੀ ਫਾਇਦਾ ਕੱਪੜੇ ਰੰਗਣੇ ਦਾ ਜੇ ਮਨ ਰੰਗਿਆ ਨਾ ਜਾਵੇ ਕੀ ਫਾਇਦਾ ਕੱਪੜੇ ਰੰਗਣੇ ਦਾ ਕੀ ਫਾਇਦਾ ਕੱਪੜੇ ਰੰਗਣੇ ਦਾ ਜੇ ਮਨ ਰੰਗਿਆ ਨਾ ਜਾਵੇ ਮਨ ਰੰਗਿਆ ਨਾ ਮਨ ਰੰਗਿਆ ਨਾ ਮਨ ਰੰਗਿਆ ਨਾ ਜਾਵੇ ਜੀ ਕੀ ਫਾਇਦਾ ਕੱਪੜੇ ਰੰਗਣੇ ਦਾ ਫਾਇਦਾ ਕੱਪੜੇ ਰੰਗਣੇ ਦਾ ਮਨ ਰੰਗਿਆ ਨਾ ਜਾਵੇ ਫਾਇਦਾ ਕੱਪੜੇ ਰੰਗਣੇ ਦਾ ਜੇ ਮਨ ਰੰਗਿਆ ਨਾ ਜਾਵੇ ਕੀ ਫਾਇਦਾ ਕੱਪੜੇ ਰੰਗਣੇ ਦਾ ਕੀ ਫਾਇਦਾ ਕੱਪੜੇ ਰੰਗਣੇ ਦਾ ਅਗੁਰ ਗਾਈਏ ਆਤਮ ਰੰਗ ਅਗੁਰ ਗਾਈਏ ਅਗੁਰ ਗਾਈਏ ਆਤਮ ਰੰਗ ਅਗੁਰ ਗਾਈਏ ਆਤਮ ਰੰਗ ਅਗੁਰ ਗਾਈਏ ਅਗੁਰ ਗਾਈਏ ਆਤਮ ਰੰਗ ਅਗੁਰ ਗਾਈਏ ਆਤਮ ਰੰਗ ਅਗੁਰ ਗਾਈਏ ਆਤਮ ਰੰਗ ਜੇ ਮਨ ਰੰਗਿਆ ਨਾ ਜਾਵੇ ਜੀ ਮਨ ਰੰਗਿਆ ਨਾ ਮਨ ਰੰਗਿਆ ਨਾ ਜਾਵੇ ਕੀ ਫਾਇਦਾ ਕੱਪੜੇ ਰੰਗਣੇ ਦਾ ਨਾ ਜਾਵੇ ਕੀ ਫਾਇਦਾ ਕੱਪੜੇ ਰੰਗਣੇ ਦਾ ਕੀ ਫਾਇਦਾ ਕੱਪੜੇ ਰੰਗਣੇ ਦਾ ਜੇ ਮਨ ਰੰਗਿਆ ਨਾ ਜਾਵੇ ਕੀ ਫਾਇਦਾ ਕੱਪੜੇ ਰੰਗਣੇ ਦਾ ਕੀ ਫਾਇਦਾ ਕੱਪੜੇ ਰੰਗਣੇ ਦਾ ਜੇ ਚੱਲ ਕੇ ਸੰਗਤ ਵਿੱਚ ਆਈਏ ਔਰ ਚਰਨੀ ਚਿਤ ਲਾਈਏ ਸਾਧੂਆਂ ਦੇ ਬਚਨ ਕਮਾਈਏ ਸਤਿਗੁਰ ਨੂੰ ਸੀਸ ਨਿਵਾਈਏ ਰੰਗ ਚੜਦਾ ਚੜਦਾ ਚੜ ਜਾਂਦਾ ਚੜਦਾ ਚੜਦਾ ਚੜ ਜਾਂਦਾ रंग चढ़ता चढ़ता चढ़ जाता रंग चढ़ता चढ़ता चढ़ जाता ਪਾਪੀ ਮਨ ਰੰਗ ਦਿਓ ਜੀ ਮਿਹਰਾਂ ਦਾ ਮੀਂਹ ਵਰਸਾ ਪਾਪੀ ਮਨ ਰੰਗ ਦਿਓ ਜੀ ਮਿਹਰਾਂ ਦਾ ਮੀਂਹ ਵਰਸਾ ਕੇ ਪਾਪੀ ਮਨ ਰੰਗ ਦਿਓ ਜੀ ਮਿਹਰਾਂ ਦਾ ਮੀਂਹ ਵਰਸਾ ਕੇ ਪਾਪੀ ਮਨ ਰੰਗ ਦਿਓ ਜੀ ਸਾਰੇ ਬੋਲਿਆ ਕਰੋ ਸਾਰੀ ਵਰਸਾ ਕੇ ਸੰਗੋ ਨਾਮ ਮਨ ਰੰਗ ਦਿਓ ਜੀ ਮਨ ਰੰਗ ਦਿਓ ਜੀ ਮਿਹਰਾਂ ਦਾ ਮੀਂਹ ਵਰਸਾ ਕੇ ਮਿਹਰਾਂ ਦਾ ਮੀਂਹ ਵਰਸਾ ਮਿਹਰਾਂ ਦਾ ਮੀਂਹ ਵਰਸਾ ਕੇ ਮਿਹਰਾਂ ਦਾ ਮੀਂਹ ਵਰਸਾ ਕੇ ਮਿਹਰਾਂ ਦਾ ਮੀਂਹ ਵਰਸਾ ਕੇ ਮਿਹਰਾਂ ਦਾ ਮੀਂਹ ਵਰਸਾ ਕੇ ਮੇਰਾ ਸਾਥੀ ਵਰਸਾ ਕੇ ਮੇਰਾ ਸਾਥੀ ਵਰਸਾ ਕੇ ਬੋਲਣ ਵੱਲ ਧਿਆਨ ਦਿਆ ਕਰ ਬੋਲਣ ਵੱਲ ਮੀਂਹ ਵਰਸਾ ਕੇ ਮੇਰਾ ਦਾ ਮੀਂਹ ਵਰਸਾ ਕੇ ਮੇਰਾ ਦਾ ਮੀਂਹ ਵਰਸਾ ਕੇ ਮੇਰਾ ਦਾ ਮੀਂਹ ਵਰਸਾ ਕੇ ਮੇਰਾ ਦਾ ਮੀਂਹ ਵਰਸਾ ਕੇ ਮੇਰਾ ਦਾ ਮੀਂਹ ਵਰਸਾ ਕੇ ਪੜੋ ਸੰਗਤ ਬੋਲੋ ਪਾਪੀ ਮਨ ਰੰਗ ਦਿਓ ਜੀ ਮਿਹਰਾਂ ਦਾ ਮੀਂਹ ਵਰਸਾ ਕੇ ਪਾਪੀ ਮਨ ਰੰਗ ਦਿਓ ਜੀ ਮਿਹਰਾਂ ਦਾ ਮੀਂਹ ਵਰਸਾ ਕੇ ਪਾਪੀ ਮਨ ਰੰਗ ਦਿਓ ਜੀ ਮਿਹਰਾਂ ਦਾ ਮੀਂਹ ਵਰਸਾ ਕੇ ਪਾਪੀ ਮਨ ਰੰਗ ਦਿਓ ਜੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਕਲਗੀ ਧਰਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਵਿੱਚ ਜਿਹੜੇ ਰਹਿ ਗਏ ਫਤਿਹ 'ਚ ਬੋਲੇ ਨਹੀਂ ਉਹਨਾਂ ਨੂੰ ਫਿਰ ਅਰਜ਼ ਕਰ ਰਹੇ ਹਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜਿਹੜਾ ਆਪਾਂ ਸ਼ਬਦ ਪੜ੍ਹਿਆ ਇਹਦੇ ਵਿੱਚ ਤਿੰਨ ਬਚਨ ਗੁਰੂ ਸਾਹਿਬ ਨੇ ਕੀ ਇੱਕ ਤੇ ਇਹਦੇ ਵਿੱਚ ਸੋਭਾ ਕੀਤੀ ਹੈ ਸੰਗਤ ਦੀ ਮਹਾਨਤਾ ਦਰਸਾਈ ਹੈ ਦੂਸਰੇ ਨੰਬਰ ਤੇ ਸਤਿਗੁਰ ਦੀ ਮਹਿਮਾ ਤੇ ਤੀਸਰੇ ਨੰਬਰ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸੰਗਤ ਕਰਕੇ ਸਤਿਗੁਰ ਨਾਲ ਪਿਆਰ ਪੈਂਦਾ ਹੈ ਤੇ ਸਤਿਗੁਰ ਦੀ ਬਾਣੀ ਨਾਲ ਪਿਆਰ ਪੈ ਜਾਂਦਾ ਜਦੋਂ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪਿਆਰ ਪੈਂਦਾ ਇਹ ਤਿੰਨੇ ਗੱਲਾਂ ਇੱਕੋ ਹੀ ਨੇ ਓਤ ਪੋਤ ਨੇ ਸਾਰੇ ਸਭ ਤੋਂ ਪਹਿਲਾਂ ਸੰਗਤ ਵਿੱਚ ਹੀ ਆਉਣਾ ਪੈਂਦਾ ਇਹ ਜਿਹੜਾ ਗੁਰੂ ਜੀ ਬਚਨ ਕਰਦੇ ਨੇ ਨਾ ਜਨ ਕੇ ਚਰਨ ਵਸਹਿ ਮੇਰੇ ਹੀਰ ਸੰਗ ਪੁਨੀਤਾ ਗੁਰਮੁਖਾਂ ਦੇ ਚਰਨ ਮੇਰੇ ਹਿਰਦੇ ਚ ਵਸ ਜਾਣ। ਹੁਣ ਜੇ ਆਪਾਂ ਇਹਦੇ ਅਖਰੀ ਅਰਥ ਕਰੀਏ ਫਿਰ ਤੇ ਚਰਨ ਕਦੀ ਵਸ ਨਹੀਂ ਸਕਦੇ, ਚਰਨ ਕਿਸੇ ਤਰੀਕੇ ਨਾਲ ਵਸਾਏ ਹੀ ਨਹੀਂ ਜਾਂਦੇ ਅੰਦਰ। ਫਿਰ ਚਰਨ ਕਿਹੜੇ ਨੇ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਨਦਿਓ ਪਾਲ, ਪੱਲੇ ਨਾਲ ਬੰਨ ਲੈ ਹਿਰਦੇ ਚ ਵਸਾ ਲੈ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਸ਼ਬਦ ਚਰਨ ਨੇ, ਸ਼ਬਦ ਫੜ ਲਿਆ ਘੁੱਟ ਕੇ, ਬਚਨ ਪੱਲੇ ਬੰਨ ਲਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਹ ਬਚਨ ਮੈਂ ਅੱਜ ਤੋਂ ਬਾਅਦ ਛੱਡਣਾ ਹੀ ਨਹੀਂ, ਸਮਝ ਲਓ ਵੀ ਚਰਨ ਘੁੱਟ ਕੇ ਫੜ ਲਿਆ। ਆਖੋ ਸਤਨਾਮ, ਚਰਨ ਫੜ ਲਿਆ ਘੁੱਟ ਕੇ, ਆਹ ਬਚਨ ਮੈਂ ਫੜ ਲਿਆ, ਚਰਨ ਘੁੱਟ ਕੇ ਫੜ ਲਿਆ। ਹੁਣ ਵੇਖੋ ਵੀ ਆਪਣੇ ਚ ਕਿੰਨੇ ਕਿੰਨੇ ਜਿਨ੍ਹਾਂ ਨੇ ਗੁਰੂ ਦੇ ਚਰਨ ਘੁੱਟ ਕੇ ਫੜੇ ਹੋਏ ਨੇ, ਢਿੱਲੇ ਨਹੀਂ ਘੁੱਟ ਕੇ। ਮੂਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ, ਐਸੀ ਮਾਧੋ ਖਿੰਚ ਤਣੀ, ਖਿੱਚ ਕੇ ਤਣੀ ਹੋਈ ਪ੍ਰੀਤ ਹੈ ਬਈ। ਚਰਨ ਫੜੇ ਨੇ ਘੁੱਟ ਕੇ, ਜਿਹੜੇ ਛੱਡੇ ਜਾ ਹੀ ਨਹੀਂ ਸਕਦੇ, ਕੋਈ ਵੀ ਨਹੀਂ ਛੱਡਾ ਸਕਦਾ, ਆਪਾਂ ਚਾਹੀਏ ਤਾਂ ਵੀ ਨਹੀਂ ਛੱਡ ਸਕਦੇ ਕਿਉਂਕਿ ਪਿਆਰ ਹੀ ਇੰਨਾ ਪੈ ਗਿਆ। ਚਰਨ ਨਾ ਛੱਡੋ ਸਰੀਰ ਕੱਲ ਜਾਈ, ਛੱਡਦੇ ਨਹੀਂ ਚਰਨ ਅਸੀਂ, ਸਰੀਰ ਚੱਲਿਆ ਜਾਏ ਭਾਵੇਂ, ਚਰਨ ਛੱਡੇ ਨਹੀਂ ਜਾ ਸਕਦੇ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਨਹੀਂ ਛੱਡੇ, ਸਰੀਰ ਕੱਲ ਕੇ ਗੁਰੂ ਜੀ ਚਲੇ ਗਏ ਪਰ ਚਰਨ ਫੜ ਕੇ ਰੱਖੇ। ਅਸਲੀ ਚਰਨ ਆ ਚਰਨ ਨਹੀਂ ਹੱਡ ਚੰਮਦੇ ਹੁੰਦੇ, ਗੁਰੂ ਦੇ ਚਰਨ ਤੇ ਗੁਰੂ ਦਾ ਗਿਆਨ ਹੀ ਹੁੰਦਾ, ਗੁਰੂ ਦੇ ਸ਼ਬਦ ਹੀ ਹੁੰਦੇ ਨੇ, ਹੱਡ ਚੰਮ ਵਾਲੇ ਚਰਨ ਨਹੀਂ ਹੁੰਦੇ, ਬਚਨ ਚਰਨ ਨੇ ਸਤਿਗੁਰਾਂ ਦੇ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੀ ਹੈ ਭਾਈ, ਗੁਰੂ ਦਾ ਗਿਆਨ ਹੈ। ਹੁਣ ਮੈਂ ਬੇਨਤੀ ਕਰ ਰੋਕ ਕੇ ਪੁੱਛ ਰਿਹਾ, ਹੁਣ ਆਪਾਂ ਇੱਥੇ ਖੜ ਜਾਓ, ਹੁਣ ਆਪਣੇ ਚੋਂ ਸਾਰੇ ਬੰਦੇ ਸੋਚੀਏ ਆਪਾਂ ਵੀ ਆਪਾਂ ਕਿੰਨੇ ਕੁ ਚਰਨ ਫੜੇ ਨੇ, ਹੁਣ ਇੱਥੇ ਇੱਥੇ ਹੀ ਮਾਰ ਖਾ ਗਏ ਲੈ ਪਹਿਲਾਂ ਦੇ ਚਰਨਾਂ ਦੇ ਨਹੀਂ ਬਤਾ, ਕਈ ਤੇ ਪਾਵੇ ਘੁੱਟਦੇ ਨੇ ਗੁਰਦੁਆਰੇ ਜਾ ਕੇ, ਪਾਵੇ ਹੀ ਘੁੱਟੀ ਜਾਂਦੇ ਨੇ ਬਹਿ ਕੇ ਵੀ ਇਹੀ ਚਰਨ ਨੇ, ਪਹਿਲਾਂ ਤੇ ਇਹੀ ਨਹੀਂ ਪਤਾ ਵੀ ਚਰਨ ਕਿਹਨੂੰ ਕਹਿੰਦੇ ਨੇ। ਗੁਰ ਕੇ ਚਰਨ ਹਿਰਦੇ ਧਿਆਏ, ਭਾਵੇਂ ਕਿ ਇਸ ਪ੍ਰਕਰਨ ਤੇ ਬਹੁਤ ਵਾਰ ਆਪਾਂ ਬੇਨਤੀ ਕੀਤੀ ਵੀ ਹੈ, ਪਹਿਲਾਂ ਤੇ ਚਰਨਾਂ ਨੂੰ ਸਮਝ ਲਈਏ ਵੀ ਚਰਨ ਹੈ ਕੀ ਨੇ, ਫਿਰ ਜਦੋਂ ਪਤਾ ਲੱਗ ਗਿਆ ਵੀ ਚਰਨ ਹੈ ਕੀ ਨੇ, ਫਿਰ ਉਹਨਾਂ ਚਰਨਾਂ ਨੂੰ ਘੁੱਟ ਕੇ ਫੜ ਲੈਣਾ। ਸਵੇਰੇ ਨਿਤਨੇਮ ਕਰਨਾ ਹੀ ਨਹੀਂ, ਸਵੇਰੇ ਚਰਨ ਬਚਨ ਜਿੰਨੇ, ਹੁਣ ਆਨੰਦ ਸਾਹਿਬ ਚ ਕਿੰਨੇ ਸ਼ਬਦ, 40 ਸ਼ਬਦ ਪੜ੍ਹੇ ਨੇ, 40 ਵੱਖਰੇ ਵੱਖਰੇ ਟੌਪਿਕ ਨੇ, ਵੱਖਰੇ ਵੱਖਰੇ ਪ੍ਰਕਰਨ ਚੱਲਦੇ ਨੇ, ਹਰੇਕ ਸ਼ਬਦ ਵਿੱਚ ਵੱਖਰਾ ਵੱਖਰਾ ਗਿਆਨ ਹੈ, ਹਰ ਸ਼ਬਦ ਵਿੱਚ ਉਸ ਗਿਆਨ ਨੂੰ ਸਮਝ ਲਿਆ, ਸਮਝ ਕੇ ਫਿਰ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਤਾਂ ਆਨੰਦ ਸਾਹਿਬ ਸਾਡੇ ਹਿਰਦੇ ਚ ਵਸ ਗਿਆ, ਚਰਨ ਫੜਦਾ। ਗੁਰੂ ਅਮਰਦਾਸ ਜੀ ਦੇ ਬਚਨ, ਗੁਰੂ ਅਮਰਦਾਸ ਜੀ ਦੇ ਚਰਨ ਨੇ, ਗੁਰੂ ਅਮਰਦਾਸ ਜੀ ਸਾਡੇ ਕੋਲ ਹੈ ਨਹੀਂ ਪਰ ਆਪਾਂ ਕਦੇ ਕਹਿ ਨਹੀਂ ਸਕਦੇ ਵੀ ਗੁਰੂ ਸਾਡੇ ਹੈ ਨਹੀਂ, ਗੁਰੂ ਸਾਡਾ ਚੱਲਿਆ ਗਿਆ ਤੇ ਆਪਾਂ ਕਦੇ ਕਹਿ ਹੀ ਨਹੀਂ ਸਕਦੇ। ਗੁਰ ਮੇਰੇ ਸੰਗ ਨਾਲ ਕੀ ਰਹਿੰਦਾ, ਗੁਰੂ ਜੀ ਦੇ ਬਚਨ। ਆਖੋ ਸਤਨਾਮ, ਆਪਾਂ ਕਦੇ ਕਹਿ ਦਾਂਗੇ ਵੀ ਗੁਰੂ ਚੱਲਿਆ ਗਿਆ ਸਾਡਾ ਨਾ, ਸਾਡੇ ਕੋਲ ਹੈ, ਰੋਜ਼ ਚਰਨ ਫੜਨੇ ਨੇ, ਰੋਜ਼ ਘੁੱਟ ਕੇ ਫੜ ਲੈਣੇ ਨੇ, ਛੱਡਣੇ ਹੀ ਨਹੀਂ, ਆਪਣੇ ਨਾਲ ਨਾਲ ਰੱਖਣੇ ਨੇ ਹਿਰਦੇ ਚ ਵਸਾ ਕੇ। ਹੁਣ ਆਪਾਂ ਇੱਥੇ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖ ਲਈਏ ਜੀ, ਸਤਿਗੁਰਾਂ ਦੇ ਬਚਨ ਆਪਾਂ ਕਿੰਨੇ ਕੁ ਫੜਨੇ ਆ, ਕਿੰਨਾ ਕੁ ਸਮਝਦੇ ਆ, ਕਿੰਨਾ ਕੁ ਮੰਨਦੇ ਆ। ਇਹ ਚਰਨ ਫੜਨੇ ਨੇ, ਇਹਨਾਂ ਚਰਨਾਂ ਤੱਕ ਪਹੁੰਚ ਕਰਨੀ ਹੈ, ਇਹਨਾਂ ਨੇ ਸਾਡੀ ਜ਼ਿੰਦਗੀ ਬਦਲ ਦੇਣੀ ਹੈ। ਐਸਾ ਚਰਨਾਂ ਨਾਲ ਜੁੜੀਏ ਕਿ ਮੁੜ ਕੇ ਟੁੱਟੀਏ ਨਾ, ਇਹਨੂੰ ਤਾਂ ਤੋਂ ਨਾ ਲੰਘਾਈਏ ਗੱਲਾਂ ਨੂੰ, ਬਚਨਾਂ ਨੂੰ, ਗੁਰੂ ਸਾਹਿਬ ਦੇ ਬਚਨਾਂ ਨੂੰ ਆਪਾਂ ਸਾਰੇ ਸਣੇ ਮੇਰੇ ਆਪਾਂ ਸਾਰੇ ਹਿਰਦੇ ਚ ਵਸਾ ਲਈਏ, ਸਾਰੇ ਆਪਾਂ ਭੈਣ ਭਰਾ ਮਾਵਾਂ ਪੁੱਤ ਸਭ ਇਕੱਠੇ ਬੈਠੇ ਹਾਂ, ਆਪਾਂ ਸਾਰੇ ਇਹ ਬਚਨ ਸਤਿਗੁਰਾਂ ਦੇ ਨੇ ਤੇ ਆਪਾਂ ਸਾਰਿਆਂ ਨੇ ਸਿੱਖਣੇ, ਮੈਂ ਵੀ ਸਿੱਖਣੇ ਨੇ, ਤੁਸੀਂ ਵੀ ਸਿੱਖਣੇ, ਆਪਾਂ ਇਹਨਾਂ ਬਚਨਾਂ ਨੂੰ ਸਿੱਖੀਏ, ਮਰ ਦੇ ਬਚਨ ਆਪਣੇ ਹਿਰਦੇ ਚ ਵਸ ਜਾਣ, ਫਿਰ ਹੁਣ ਸਮਝ ਆਏਗੀ ਜਨ ਕੇ ਚਰਨ ਵਸੈ ਮੇਰੇ। ਫਿਰ ਕੀ ਹੁੰਦਾ? ਸੰਗ ਉਪਨੀਤਾ ਦੇਹੀ ਪਵਿੱਤਰ ਹੋ ਗਿਆ। ਹੁਣ ਅੱਖਾਂ ਮਾੜਾ ਨਹੀਂ ਵੇਂਦੀਆਂ, ਕੰਨ ਮਾੜਾ ਨਹੀਂ ਸੁਣਦੇ, ਜੀਵ ਮਾੜਾ ਨਹੀਂ ਬੋਲਦੀ। ਹੁਣ ਇਹ ਤੇ ਹੁਕਮ ਵਿੱਚ ਹੀ ਚੱਲਦੇ ਨੇ ਨਾ, ਮਨ ਹੀ ਚਲਾਉਣ ਵਾਲਾ। ਹੁਣ ਮਨ ਸੁਧਰ ਗਿਆ, ਸਤਿਗੁਰਾਂ ਦੇ ਬਚਨ ਹਿਰਦੇ ਚ ਵਸ ਗਏ, ਸਰੀਰ ਤੇ ਮਗਰ ਲੱਗਣ ਵਾਲਾ ਹੈ, ਤੇ ਡਰਾਈਵਰ ਤੇ ਮਨ ਹੈ ਨਾ, ਮਨ ਚਲਾਉਣ ਵਾਲਾ। ਮਨ ਬਦਲ ਗਿਆ, ਮਨ ਸੁਧਰ ਗਿਆ, ਮਨ ਸਮਝ ਗਿਆ। ਐਸਾ ਐਸੀ ਕਿਰਪਾ ਹੋ ਗਈ, ਬਸ ਫਿਰ ਸੰਗ ਪਨੀਤਾ ਦੇਹੀ ਤੇ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਸਾਨੂੰ ਗੁਰਮੁਖਾਂ ਦੀ ਧੂੜ ਮਿਲੇ। ਗੁਰਮੁਖਾਂ ਦੀ ਧੂੜ ਕਿਵੇਂ ਲੈਣੀ ਹੈ? ਕਲੀਅਰ ਗੱਲ ਹੈ, ਗੱਡੇ ਦੀ ਧੂੜ ਲੈਣੀ ਚਾਹੁੰਦਾ ਵੀ ਗੱਡੇ ਦੀ ਧੂੜ ਤੇਰੇ ਤੇ ਪਵੇ, ਇਹਦਾ ਅਰਥ ਕਲੀਅਰ ਹੈ, ਗੱਡੇ ਦੇ ਪਿੱਛੇ ਪਿੱਛੇ ਤੁਰਿਆ ਚੱਲ, ਪਿੱਛਾ ਨਾ ਛੱਡੀ। ਗੁਰਮੁਖਾਂ ਦੀ ਧੂੜ ਦਾ ਮਤਲਬ ਹੈ ਗੁਰਮੁਖਾਂ ਦਾ ਪਿੱਛਾ ਨਾ ਛੱਡੋ, ਆਖੋ ਸਤਨਾਮ। ਭਾਵ ਜੇ ਤੈਨੂੰ ਗੁਰਮੁਖ ਲੱਭ ਜੇ ਜ਼ਿੰਦਗੀ ਚ ਕੋਈ, ਵੀ ਇਹ ਗੁਰਮੁਖ ਰੂਹ ਹੈ, ਉਹਦੀ ਸੰਗਤ ਕਰਨੀ ਨਾ ਛੱਡ, ਵੀ ਕਰਦਾ ਰਹੇ। ਧੂੜ ਫਿਰ ਆਪੇ ਹੀ ਮਿਲੀ ਗਈ, ਜਿਹੜਾ ਗੱਡੇ ਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਗੱਡੇ ਦੀ ਧੂੜ ਆਪੇ ਹੀ ਮਿਲ ਗਈ। ਹੋਰ ਕੋਈ ਇਹ ਕਨਸੈਪਟ ਨਹੀਂ ਹੈ ਕਿ ਆਪਾਂ ਬਸ ਪੈਰ ਫੜਨਾ ਹੈ, ਪੈਰ ਤੋਂ ਹੀ ਚਰਨ ਤੋਂ ਹੀ ਧੂੜ ਮਲਾਂਗੇ, ਮੱਥੇ ਤੇ ਲਾਵਾਂਗੇ, ਇਹ ਖੇਡ ਹੋਰ ਹੈ, ਸਮਝੀ ਹੋਰ ਬੈਠੇ। ਬਸ ਗੱਡੇ ਦੇ ਪਿੱਛੇ ਪਿੱਛੇ ਤੁਰਿਆ ਚੱਲ, ਤੇਰੇ ਤੇ ਆਪੇ ਹੀ ਧੂੜ ਪਈ ਜਾਣੀ ਹੈ। ਭਾਵ ਗੁਰਮੁਖਾਂ ਦੇ ਪਿੱਛੇ ਪਿੱਛੇ ਰਹੀ, ਮਨਮੁਖਾਂ ਦੇ ਪਿੱਛੇ ਲੱਗੇਗਾ ਠੇਕੇ ਤੇ ਲੈ ਜਾਏਗਾ, ਮਨਮੁਖ ਦੇ ਪਿੱਛੇ ਲੱਗੇਗਾ ਜੂਆ ਘਰ ਚ ਲੈ ਜਾਏਗਾ, ਮਨਮੁਖ ਦੇ ਪਿੱਛੇ ਲੱਗੇਗਾ ਵੇਸ਼ਵਾ ਦੇ ਘਰ ਲੈ ਜਾਏਗਾ, ਮਨਮੁਖ ਦੇ ਪਿੱਛੇ ਚੱਲੇਗਾ ਪੁੱਠੇ ਕੰਮਾਂ ਚ ਵਾੜ ਦੂ। ਗੁਰਮੁਖਾਂ ਦੇ ਪਿੱਛੇ ਪਿੱਛੇ ਤੁਰਿਆ ਚੱਲ, ਗੁਰਮੁਖ ਨੇ ਕਿੱਥੇ ਜਾਣਾ? ਉਹਨੇ ਗੁਰਦੁਆਰੇ ਹੀ ਜਾਣਾ, ਤੈਨੂੰ ਵੀ ਗੁਰਦੁਆਰੇ ਲੈ ਜੂ, ਆਖੋ ਸਤਨਾਮ। ਬਸ ਕਲੀਅਰ ਗੱਲ, ਇਹ ਨਾ ਛੱਡ, ਪੱਲੇ ਬੰਨ ਲੈ। ਹੁਣ ਆਪਾਂ ਫਿਰ ਸ਼ੁਰੂ ਤੋਂ ਪੜੋ, ਬੋਲ ਕੇ ਪੜ ਦਿਓ ਬਈ, ਫਿਰ ਜ਼ਿਆਦਾ ਆਨੰਦ ਬਣਦਾ। ਜਾਕੋ ਜਾਕੋ ਹਰ ਰੰਗ ਲਾਗੋ ਇਸ ਯੁਗ ਮੇ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ। ਜਾ ਕੋ ਹਰ ਰੰਗ, ਰੰਗ ਦਾ ਮਤਲਬ ਪੇਂਟ ਨਹੀਂ ਹੁੰਦਾ, ਰੰਗ ਦਾ ਅਰਥ ਜਦੋਂ ਵੀ ਗੁਰਬਾਣੀ ਚ ਆਉਂਦਾ ਉਹ ਪ੍ਰੇਮ ਹੀ ਆਉਂਦਾ, ਰੰਗ ਪ੍ਰੇਮ। ਹੁਣ ਜਾ ਕਉ ਜਿਸ ਨੂੰ ਹਰ ਰੰਗ, ਪਰਮਾਤਮਾ ਦਾ ਰੰਗ ਮਤਲਬ ਪ੍ਰੇਮ, ਹੁਣ ਕਲੀਅਰ ਹੋ ਗਿਆ, ਪਰਮਾਤਮਾ ਦਾ ਰੰਗ ਪ੍ਰੇਮ। ਜਾ ਕਉ ਹਰ ਰੰਗ, ਹਰੀ ਨਾਲ ਪਿਆਰ ਜਿਹਨੂੰ ਪੈ ਗਿਆ ਇਸ ਯੁਗ ਮੈਂ ਹੈ ਇਸ ਸਮੇਂ, ਸੋ ਕਹੀਅਤ ਹੈ ਬਈ ਸੂਰਮਾ ਹੀ, ਨਹੀਂ ਤੇ ਬੰਦਾ ਹੋਰ ਹੀ ਪਾਸੇ ਫਸ ਜਾਂਦਾ। ਮੋਹ ਦੀ ਦਲਦਲ ਹੈ ਨਾ, ਚਿੱਕੜ ਹੈ ਮੋਹ ਦਾ, ਪੰਕਜ ਮੋਹ ਪਗ ਨਹੀਂ ਚੱਲੇ, ਹਮ ਦੇਖਾ ਤਹਿ ਡੂਬੀ ਅਲੇ। ਵੀ ਮੋਹ ਦੀਆਂ ਹੁਣ ਵੇਖੋ ਨਾ, ਜਿਹਦੇ ਕੋਲ ਮਰਜ਼ੀ ਬਹਿ ਜਾਓ, ਆਪਾਂ ਅਸੀਂ ਜ਼ਿੰਦਗੀ 'ਚ ਐਂ ਕਰਿਆ, ਅਸੀਂ ਜ਼ਿੰਦਗੀ 'ਚ ਐਂ ਕੀਤਾ, ਅਸੀਂ ਜ਼ਿੰਦਗੀ 'ਚ ਆਹ ਬਣਾਇਆ, ਅਸੀਂ ਜ਼ਿੰਦਗੀ 'ਚ ਉਹ ਘਰ ਬਣਾਇਆ, ਜ਼ਿੰਦਗੀ 'ਚ ਇੱਦਾਂ ਮੈਂ ਆਪਣੀਆਂ ਗੱਲਾਂ ਕਰਦਾ, ਜਾਂ ਫਿਰ ਆਪਣੇ ਨਿਆਣਿਆਂ ਦੀ ਸੋਭਾ ਕਰੀ ਜਾਂਦਾ, ਪੋਤਿਆਂ ਦੋਤਿਆਂ ਦੇ ਗੁਣ ਗਾਈ ਜਾਂਦਾ। ਪਰ ਧੰਨ ਹੈ ਜਿਹੜਾ ਰੱਬ ਦੇ ਗੁਣ ਗਾਉਂਦਾ ਹੈ, ਪਤਾ ਕਿੱਦਾਂ ਬਹਿ ਕੇ ਉਹ ਉਹਦੀ ਨਿਸ਼ਾਨੀ ਸੁਣ ਲਓ, ਉਹ ਇੱਦਾਂ ਗੱਲਾਂ ਕਰਦਾ ਜਦੋਂ ਤੁਸੀਂ ਬੈਠੋਗੇ ਉਹਨਾਂ ਕੋਲ, ਧੰਨ ਹੈ ਪਰਮਾਤਮਾ ਕਿਵੇਂ ਚਲਾ ਰਿਹਾ ਸਾਰੇ ਸਿਸਟਮ। ਪਰਮਾਤਮਾ ਦੀਆਂ ਗੱਲਾਂ ਇੱਦਾਂ ਹੁੰਦੀਆਂ ਵੀ ਧੰਨ ਹੈ, ਵੇਖੋ ਜੀ ਕਿੱਦਾਂ ਸਿਸਟਮ ਚਲਾਉਂਦਾ, ਕਿਵੇਂ ਸੂਰਜ ਚੜ੍ਹਦਾ, ਆ ਕਿਵੇਂ ਚੰਦਰਮਾ ਚੜ੍ਹ ਜਾਂਦਾ, ਇੱਦਾਂ ਦੇ ਬਚਨ ਕਰੇਗਾ, ਧਿਆਨ ਨਾਲ ਸੁਣਿਓ ਵੀ ਤਰੀਕਾ ਕੀ ਹੈ ਗੁਰਮੁਖਾਂ ਦਾ। ਮੈਂ ਬਿਲਕੁਲ ਰੋਕ ਕੇ ਹੌਲੀ ਹੌਲੀ ਗੱਲ ਕਰ ਰਿਹਾ ਵੀ ਸਮਝ ਪੈ ਜੇ ਤਾਂ ਨਾ ਲੰਘੇ, ਨਾ ਛੇਤੀ ਛੇਤੀ ਸਮਝ ਪਵੇ, ਇੱਦਾਂ ਕਰੇਗਾ ਸੁਣਿਓ। ਸੱਸ ਘਰ ਸੂਰ ਸਮਾਇਆ ਬਾਣੀ ਚ ਬਚਨ ਹੈ, ਇੱਦਾਂ ਦੀਆਂ ਗੱਲਾਂ ਸਮਝਦਾ ਵੀ ਧੰਨ ਹੈ ਮੇਰਿਆ ਮਾਲਕਾ। ਪਹਿਲਾਂ ਤੇ 12 ਘੰਟੇ ਸਿੱਧੀ ਰੋਸ਼ਨੀ ਭੇਜਦਾ ਸੂਰਜ ਦੀ, ਸਿੱਧੀ ਭੇਜਦਾ, ਉਦੋਂ ਬਾਅਦ ਫਿਰ ਸੂਰਜ ਚੜਿਆ ਜਾਂਦਾ, ਧਰਤੀ ਘੁੰਮ ਜਾਂਦੀ ਹੈ, ਅਮਰੀਕਾ ਵੱਲ ਦਿਨ ਚੜ ਜਾਂਦਾ, ਇੱਧਰ ਸ਼ਾਮ ਪੈ ਜਾਂਦੀ ਹੈ। ਫਿਰ ਕਮਾਲ ਹੈ, सूरज सीधा पैंदा चंद्रमा ते, फिर चंद्रमा की लिशकोर धरती ते वजदी है, चंद्रमा की अपनी कोई रोशनी। साइंटिस्ट हुण कहिंदे ने, सतगुरां ने बाणी च पहले लिखे भी जिहड़ा सस घर सूर समाया भी जिहड़ी इहदी अपनी कोई रोशनी नहीं चंद्रमा की, चंद्रमा के घरों जिहड़ी रोशनी आ रही है वह सूरज की है, इहदी अपनी कोई नहीं। सूरज विचों चंद्रमा चों कोई रोशनी पैदा नहीं हुंदी, सूरज की रोशनी सीधी जाके बजती है, फिर लशकोर पैंदी है धरती ते। कमाल हो गई जे लशकोर ना रब पांदा ते साडियां फसलां च कदे रासी नहीं सी, पर ना आखो सतनाम। हाँ जी, दस दिन लशकोर पैणों हट जे भुखे मर जाएंगे आपां, खत्म ही हो जाएंगे सारे। सिस्टम वेखो, पहला सीधी फिर लशकोर, जदों इदां इदां दे बचन फिर वह करता है, क्योंकि गुरबाणी ने गुरबाणी पढ़ता है तो गुरबाणी इदां दीआं गल्लां समझाउंदी है। फिर यह परमात्मा दे ए नहीं कहिंदा मेरा पोता ऐं करदा, मेरा पोता ऐं पढ़ गया, असीं ऐं घर बना लिया, गल की है निक्कियां निक्कियां गल्लां, यह तो छोटियां बातां, वह तो गल्लां वड्डियां करदा है, उहदे उहदी गल कर रिहा परमात्मा की। कोट ब्रह्मंड को ठाकुर स्वामी सर्व जियां का दाता रे, प्रतपालै नित सार संभालै एक गुण नहीं मूर्ख जाता रे, हर अराध ना जाना रे, हर हर गुर गुर करता रे, हर जियो नाम परयो रामदास, नाम पै गया मेरा, नाम पै गया भी रब दा दास है, रामदास है भी बाला भगत है, किवें करदा है, हर हर गुर गुर करदा है, जिवें हुण आपां सारे ही करदे सी वाहिगुरु वाहिगुरु वाहिगुरु, हुण कई वारी अगे बैठे नूं भुलेखा पै ही सकदा भी बाले ही भगत ने भई, इह ते फट्टे ही चुकी जांदे ने, बाला सिमरन करदे ने, पै सकदा ना भुलेखा, गुरु गुरु करदिआं नूं वेख के आपां नूं सारिआं नूं पैंदा ही है भुलेखा, पै सकदा है, पर जिन्ना चिर मन नहीं ना इदा गुण गाउण लगता भी परमात्मा किवें चलाउणा, धन है तू तेरा सिस्टम किदां चल रहा है, वह गुण गाउणे ने जिहड़े मन ने गाउणे ने। जीव नाल गाउणा ते शुरू है, ते पहली क्लास है, जदों मन कहेगा भी कमाल है तू, वाह वाह कहेगा मन, उदों सिमरन हो रहा जी। हुण मन गुण गाउंदा है, मन ने गाउणे ने, गुण गावां दिन रात, जीव नाल तो घंटे च थक जाएंगे आप, घंटा कर लेंगे दो घंटे, इतू वध तो जीव नाल होना ही नहीं, ये तो दिन रात ही सुरत ने गाई जाने ने। किवें भला सुनियो भला, होर गहराई चलो, बंदा अपने घर बैठा नॉर्मल लाइफ है, नॉर्मल परसन है, आम आदमी है, अपने घर च बैठा, पहला अपने प्यो कन्नी वेखदा भी धन है, माँ प्यो बैठा नू वेखदा मैं जमया इना दे संजोग नाल, धन है मेरा मालका मेरी मां विच भी तू, मेरे प्यो विच भी तू, ता इना दा संजोग बनिया ते ता मैं जमया, तू ना हुंदा मैनू कित्थों जम लैंदे, फिर समझ पैंदी है भी तू मेरा पिता, तू है मेरा माता, तू मेरा बंधप, तू मेरा भ्राता। सोच चेंज हो गई ना जी, पहला इदा कहिंदा मेरी मां, फिर कहिंदा मालका तू मेरी मां, ठीक है जी, पहला कहिंदा मेरा प्यो, फिर कहिंदा ना विच ते तू सी, जिदन मेरे प्यो चो तू निकल गया फिर ते चार जने चुक के लेके जाणगे मड़ियां तक, इन्हें मैनू तां जम्मिया क्योंकि विच तू है। सुनियो जी, एंगल चेंज हो गया, हुण सोचण दा नजरिया बदल गया, ये कह लो सोचण दा नजरिया ही बदल गया, मां नूं वेंदा पहला भी सी पर हुण भी वेखदा है, हुण मां चों परमात्मा दिसण लग पिया भी मालका जिद्दे तू निकल गया मेरी मां चों, मेरी मां नूं ते चुक के ले जाणा पऊ, डायरेक्शन बदल गई, थिंकिंग चेंज हो गई, सब कुछ ही बदल गया। इनू कहिंदे ने गुर है दिखायो लोयना, इत है उत है घट घट घट घट, तू ही मोहना। हुण हरेक शरीर च तू दिसदा है, गल क्लीयर है, मां चो बैठा जिद्दे मां चो निकल गया सिड़ी केड़ी मां चूरियां खवा लेगी, ओ है विच ਅੱਛਾ ਜੀ ਜਦੋਂ ਇਹ ਗੱਲ ਸਮਝ ਆਈ ਸਾਡੇ ਫਿਰ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਹਾਏ ਬੇਬੇ ਮਰ ਗਈ ਫਿਰ ਪਤਾ ਲੱਗਣਾ ਨਾ ਤੂੰ ਤੇ ਮਰਦਾ ਹੀ ਨਹੀਂ ਜਿਵੇਂ ਆਪਾਂ ਕੱਲ ਇਹ ਸ਼ਬਦ ਵਿਚਾਰਿਆ ਸੀ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚੱਲ ਕੱਲ ਇਸ ਸ਼ਬਦ ਵਿਚਾਰਿਆ ਸੀ ਜਿਹੜੇ ਸੱਜਣ ਹਾਜ਼ਰ ਸੀ ਉਹਨਾਂ ਨੂੰ ਪਤਾ ਹੈ ਇਹ ਬੜਾ ਗਹਿਰਾਈ ਦਾ ਸ਼ਬਦ ਬਹੁਤ ਡੀਪ ਸੁਰਤ ਜਾਏਗੀ ਤਾਂ ਇਹ ਵਿਸ਼ੇ ਸਮਝ ਚ ਆਉਣਗੇ ਨਹੀਂ ਤੇ ਸਮਝ ਚ ਆਉਂਦੇ ਨਹੀਂ ਤਾਂ ਤੋਂ ਲੰਘ ਜਾਂਦੇ ਬੜਾ ਇਹਦੇ ਲਈ ਗਹਿਰਾ ਚਿੰਤਨ ਚਾਹੀਦਾ ਹੈ ਬਹੁਤ ਗਹਿਰਾ ਚਿੰਤਨ ਚਾਹੀਦਾ ਇਹਦੇ ਲਈ ਇਹਨਾਂ ਸ਼ਬਦਾਂ ਨੂੰ ਪ੍ਰੈਕਟੀਕਲ ਕਰਨ ਲਈ ਅਰਥ ਤੇ ਸਮਝ ਆ ਜਾਣਗੇ ਭਾਵ ਅਰਥ ਵੀ ਸਮਝ ਚ ਆ ਜਾਣਗੇ ਪਰ ਇਹ ਲਾਗੂ ਨਹੀਂ ਹੁੰਦੇ ਲਾਗੂ ਕਰਨ ਜਿਹੜਾ ਕਰ ਗਿਆ ਬਸ ਇਹ ਕਹਿ ਲਓ ਵੀ ਬ੍ਰਹਮ ਗਿਆਨੀ ਬਣ ਗਿਆ ਹੋ ਗਿਆ ਬ੍ਰਹਮ ਗਿਆਨੀ ਮੈਂ ਕੱਲ ਵੀ ਕਿਹਾ ਸੀ ਬ੍ਰਹਮ ਗਿਆਨੀ ਹੁੰਦੇ ਨੇ ਗੁਰੂ ਦੇ ਸਿੱਖ ਪਰ ਬ੍ਰਹਮ ਗਿਆਨੀ ਬਣ ਕੇ ਬਹਿੰਦੇ ਨਹੀਂ ਹੁੰਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਸਿੱਖ ਬ੍ਰਹਮ ਗਿਆਨੀ ਬਣ ਜਾਂਦਾ ਗਿਆਨ ਲੈ ਕੇ ਗੁਰਬਾਣੀ ਦਾ ਪਰ ਬ੍ਰਹਮ ਗਿਆਨੀ ਬਣ ਕੇ ਬਹਿੰਦਾ ਨਹੀਂ ਕੋਈ ਉਹਦੇ ਵੱਖਰੇ ਕੱਪੜੇ ਨਹੀਂ ਵੱਖਰਾ ਭੇਖ ਨਹੀਂ ਨੋਰਮਲ ਗੁਰਸਿੱਖ ਬਾਣੀ ਦਾ ਗਿਆਨ ਪ੍ਰਾਪਤ ਕਰਦਾ ਕਰਦਾ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲੈਂਦਾ ਬੰਧਨਾਂ ਤੋਂ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਹੋ ਜਾਂਦਾ ਸੁਰਤ ਕਰਕੇ ਮੁਕਤ ਹੋ ਜਾਂਦਾ ਘਰ 'ਚ ਬੈਠਾ ਮੁਕਤ ਹੈ ਚਲੋ ਹੁਣ ਉਹੀ ਸਮਝ ਲਓ ਪਹਿਲਾਂ ਇੰਨੀ ਗੱਲ ਹੀ ਡਾਇਰੈਕਸ਼ਨ ਚੇਂਜ ਹੋ ਗਈ ਹੁਣ ਮਨ ਨਾ ਰੰਗ 'ਚ ਹੋ ਗਿਆ ਹੁਣ ਕਹਿੰਦਾ ਮਾਲਕਾ ਤੂੰ ਐ ਕਰੋੜਾਂ ਬ੍ਰਹਿਮੰਡਾਂ ਨੂੰ ਚਲਾਉਣ ਵਾਲਾ ਫਿਰ ਮੈਂ ਸਮਝ ਰਿਹਾ ਰੋਕ ਕੇ ਬੇਨਤੀ ਕਰਦਾ ਜੀ ਇੱਕ ਸੂਰਜ ਹੈ ਚੰਦਰਮਾ ਹੈ ਇਹ ਧਰਤੀ ਹੈ ਇਹ ਜਿਹੜੇ ਨੌ ਗ੍ਰਹਿ ਨੇ ਸਾਡੇ ਨੌ ਗ੍ਰਹਿ ਜਿਹੜੇ ਨੇ ਇਹਨੂੰ ਇੱਕ ਬ੍ਰਹਿਮੰਡ ਕਹਿੰਦੇ ਨੇ ਬ੍ਰਹਿਮੰਡ ਕਹਿੰਦੇ ਨੇ ਆਪਾਂ ਪੰਜਾਬੀ 'ਚ ਬ੍ਰਹਿਮੰਡ ਕਹਿ ਦਿੰਦੇ ਹਾਂ ਇਹ ਇੱਕ ਬ੍ਰਹਿਮੰਡ ਹੈ ਜਿਹਦੇ ਵਿੱਚ ਇੱਕ ਸੂਰਜ ਹੈ ਇੱਕ ਚੰਦਰਮਾ ਹੈ ਇੱਕ ਧਰਤੀ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਇਦਾਂ ਦੇ ਕਰੋੜਾਂ ਹੀ ਬ੍ਰਹਿਮੰਡ ਨੇ ਕਰੋੜਾਂ ਹੀ ਕਮਾਲ ਹੈ ਕਰੋੜਾਂ ਬ੍ਰਹਿਮੰਡ ਨੇ ਤੇ ਮਾਲਕਾ ਕਿੱਡਾ ਵੱਡਾ ਹੋਏਗਾ ਤੂੰ ਜਿਹੜਾ ਕਰੋੜਾਂ ਨੂੰ ਹੀ ਚਲਾਈ ਜਾਂਦਾ ਆਖੋ ਸਤਨਾਮ ਜਿਹੜਾ 84 ਲੱਖ ਵਾਲਾ ਕਨਸੈਪਟ ਹੈ ਨਾ ਇੱਥੇ ਆ ਕੇ ਗੱਲ ਘੁੰਮ ਜਾਂਦੀ ਹੈ ਜੇ ਧਰਤੀਆਂ ਹੋਰ ਵੀ ਨੇ ਇਹਦਾ ਮਤਲਬ 84 ਹੋਰ ਵੀ ਹੋਣਗੀਆਂ ਤੇ ਕਿੰਨੀਆਂ 84 ਨੇ ਕਿੰਨੀਆਂ 84 ਨੇ 84 ਲੱਖ ਗਿਣਤੀ ਸਿੱਖ ਧਰਮ ਪੈਦਾ ਹੋਣ ਤੋਂ ਪਹਿਲਾਂ ਦਿਆਂ ਨੇ ਕੀਤੀ ਹੈ ਸਤਿਗੁਰਾਂ ਦੀ ਸਟੇਟਮੈਂਟ ਕੀ ਹੈ ਬਿਆਨ ਸਤਿਗੁਰਾਂ ਦਾ ਕੀ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਜੀਰਾ ਜਾਣ ਹੀ ਨਹੀਂ ਸਕਦਾ ਕੋਈ ਵੀ ਤੇਰਾ ਸਿਸਟਮ ਕੀ ਹੈ ਇਹ ਸਟੇਟਮੈਂਟ ਹੈ ਸਤਿਗੁਰਾਂ ਦੀ ਸਤਿਗੁਰਾਂ ਦਾ ਬਚਨ ਇਹ ਹੈ ਭਾਈ ਇਹ ਗਿਣਤੀ ਕਰ ਲਈ ਫਿਰ ਤੇ ਅੰਤ ਪੈ ਗਿਆ ਅੰਤ ਪੈਂਦਾ ਕੋਈ ਅੰਤ ਨਹੀਂ 84 ਲੱਖ ਫਿਰ ਕਿਉਂਕਿ ਸਵਾਲ ਨਾਲ ਹੀ ਪੈਦਾ ਹੋ ਜਾਂਦਾ ਹੈ ਵੀ ਗੁਰਬਾਣੀ 'ਚ 84 ਲੱਖ ਬਹੁਤ ਵਾਰ ਆਇਆ ਹੈ ਇਹ ਆਇਆ ਹੈ ਜਿਵੇਂ ਮੈਂ ਭਵਾਨੀਗੜ੍ਹ ਦੀਵਾਨ ਲਾਉਣ ਆਇਆ ਤੇ ਮੈਨੂੰ ਭਵਾਨੀਗੜ੍ਹ ਦੇ ਨੇੜੇ ਤੇੜੇ ਦੀਆਂ ਐਗਜੈਂਪਲਾਂ ਹੀ ਦੇਣੀਆਂ ਪੈਣਗੀਆਂ ਵੀ 1 ਕਰੋੜ ਭਾਈ ਇੱਧਰ ਨੂੰ ਜਾਂਦਾ ਹੈ ਭਵਾਨੀਗੜ੍ਹ ਨੂੰ ਇੱਧਰ ਨੂੰ ਸੰਗਰੂਰ ਨੂੰ ਜਾਂਦਾ ਹੈ ਇੱਕ ਪਟਿਆਲੇ ਨੂੰ ਜਾਂਦਾ ਹੈ ਐਗਜੈਂਪਲ ਉਹੀ ਦੇਣੀ ਪਏਗੀ ਜਿਹੜੀ ਪ੍ਰਚਲਿਤ ਹੈ ਜਿਵੇਂ ਹੁਣ ਮੈਂ ਤੁਹਾਡੇ ਮਲਵਈਆਂ ਵਿੱਚ ਬੈਠਾ ਮਾਲਵੇ ਦੇ ਲੋਕ ਨੇ ਤੇ ਮੈਂ ਕਹੂੰ ਭਾਈ ਬੱਕਲੀਆਂ ਭਾਈ ਆ ਸ਼ਬਦ ਮੇਰਾ ਭਾਈ ਬੱਕਲੀਆਂ ਇਹ ਮਾਲਵੇ ਦੀ ਬੋਲੀ ਤੇ ਜੇ ਮੈਂ ਇਹੀ ਪਾਕਿਸਤਾਨੀ ਜਿਹੜੇ ਆਏ ਆ ਜੇ ਮੈਂ ਉਹਨਾਂ 'ਚ ਬੈਠਾ ਹੋਵਾਂ ਤੇ ਫਿਰ ਮੈਂ ਕਹਾਂਗਾ ਉਹ ਘੁੰਗਣੀਆਂ ਫਰਕ ਹੈ ਜਿਹੋ ਜਿਹਾ ਮਾਹੌਲ ਹੋਵੇ ਉਦਾਂ ਦੀ ਐਗਜੈਂਪਲ ਦੇਣੀ ਪੈਂਦੀ ਹੈ ਪ੍ਰਮਾਣ ਪ੍ਰਮਾਣ ਉਹਦੇ ਨਾਲ ਢੁਕਦਾ ਦੇਣਾ ਪੈਂਦਾ ਹੈ ਗੁਰਬਾਣੀ ਵਿੱਚ ਐਗਜੈਂਪਲਾਂ ਬਹੁਤ ਨੇ ਪ੍ਰਮਾਣ ਬਹੁਤ ਨੇ ਪਰ ਪ੍ਰਮਾਣ ਸਮਝਾਉਣ ਲਈ ਦਿੱਤਾ ਜਾਂਦਾ ਹੈ ਸਮਝ ਆ ਜੇ ਗੱਲ ਪ੍ਰਮਾਣ ਹੀ ਸੱਚ ਨਹੀਂ ਹੁੰਦਾ ਆਖੋ ਸਤਨਾਮ ਪ੍ਰਮਾਣ ਤੇ ਗੱਲ ਨੂੰ ਖੋਲ੍ਹਣ ਲਈ ਦੇਣਾ ਹੁੰਦਾ ਗੱਲ ਸਮਝਾਉਣ ਲਈ ਪ੍ਰਮਾਣ ਦੇਈਦਾ ਰੁਕ ਕੇ ਸਮਝੋ ਆਰਾਮ ਨਾਲ ਭਾਈ ਚੰਗੀ ਤਰ੍ਹਾਂ ਗੱਲ ਦਿਮਾਗ 'ਚ ਲਿਆਓ ਕਿੱਡਾ ਵੱਡਾ ਹੈ ਜਾਣਿਆ ਨਹੀਂ ਜਾ ਸਕਦਾ ਕਿੰਨੀਆਂ ਹੀ ਧਰਤੀਆਂ ਨੇ ਕਿੱਡਾ ਵੱਡਾ ਸਿਸਟਮ ਹੈ ਮੂਰਖ ਹੈ ਉਹ ਬੰਦਾ ਜਿਹੜਾ ਕਹਿੰਦਾ ਰੱਬ ਆਹ ਇੰਨੀ ਗਿਣਤੀ ਮੈਂ ਕਰ ਲਾਂਗਾ ਨਾ ਗੁਰੂ ਸਾਹਿਬ ਕਹਿੰਦੇ ਤੇਥੋਂ ਅੰਤ ਨਹੀਂ ਪੈਣਾ ਉਹਦਾ ਅੰਤ ਪੈ ਸਕਦਾ ਹੀ ਨਹੀਂ ਉਹ ਕਿੱਡਾ ਵੱਡਾ ਹੈ ਉਹਦੀ ਮਹਿਮਾ ਤੇ ਅਗਾਧ ਬੋਧ ਹੈ ਸਾਰੇ ਧਰਮ ਗ੍ਰੰਥ ਰਲ ਜਾਣ ਨਾ ਅਰਧ ਲਗ ਮਾਤਰ ਗੁਰ ਸ਼ਬਦ ਅੱਖਰ ਮੇਕ ਅਗਮ ਅਤ ਅਗਮ ਅਗਾਧ ਮੀਤਾ। ਉਹਦਾ ਅਗਮ ਅਗਾਧ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਮਨ ਦੇ ਭੁਲੇਖੇ ਨੇ ਕੱਢ ਦੇਣੇ ਚਾਹੀਦੇ ਨੇ। ਹੁਣ ਫੇਰ ਬੇਨਤੀ ਕਰਦਾ ਕਿ ਹੁਣ ਇੱਥੇ ਆਪਾਂ ਆਪਣੇ ਤੇ ਲਿਆਓ ਗੱਲ। ਆਪਾਂ ਕੀ ਗੱਲਾਂ ਕਰਦੇ ਹਾਂ ਅੱਜ? ਫੋਕੀਆਂ, ਮੇਰਾ ਘਰ ਕਿੱਡੀ ਕੁ ਵੱਡੀ ਚੀਜ਼ ਆ ਉਹਦੇ ਸਾਹਮਣੇ, ਮੈਂ ਕੀ ਚੀਜ਼ ਆ। ਮੇਰੇ ਵਰਗਾ ਬੰਦਾ ਮਾਨ ਕਰੇ ਵੀ 5-10 ਹਜ਼ਾਰ ਬੰਦਾ ਜੀ ਮੇਰੇ ਅੱਗੇ ਬਹਿ ਕੇ ਸੁਣਦਾ, 50,000 ਬੰਦਾ, ਉਹਦੇ ਸਾਹਮਣੇ ਕੀ ਹੈ? ਉਸ ਪਰਮਾਤਮਾ ਦੇ ਸਾਹਮਣੇ ਤੇ ਹਰੇਕ ਹੀ ਜ਼ੀਰੋ ਹੈ। ਜਿੰਨਾ ਚਿਰ ਜ਼ੀਰੋ ਆਈ ਚ ਹੁੰਦਾ ਨਹੀਂ ਬੰਦਾ, ਉਹਨਾਂ ਚਿਰ ਹਉਮੈ ਨਾਵੈ ਨਾਲ ਵਾ ਹਉਮੈ ਮਾੜੀ ਮੈਂ ਹੈਗਾ। ਚਾਹੇ ਮੈਂ ਵੀ ਆਪਾਂ ਸੋਚੀਏ ਵੀ ਕੋਈ ਮੰਤਰੀ 10 ਗੱਡੀਆਂ ਲੈ ਕੇ ਲੰਘਦਾ ਕਵੇ ਵੀ ਮੈਂ ਕੁਝ ਹੈਗਾ, ਉਹਦੇ ਸਾਹਮਣੇ ਕੀ ਹੈ ਤੂੰ? ਗੱਲ ਸਮਝ ਆਏਗੀ। ਐਗਜ਼ੈਂਪਲ ਲਓ, ਕੋਈ ਬੰਦਾ ਮਰਿਆ, ਮਰ ਕੇ ਚਲਿਆ ਗਿਆ ਸੱਚ, ਇਹ ਐਗਜ਼ੈਂਪਲ ਹੈ ਸਮਝ ਲਓ। ਮਰ ਕੇ ਕੋਈ ਸੱਚਖੰਡ ਤਾਂ ਇੱਦਾਂ ਬਣਿਆ ਨਹੀਂ, ਇਹ ਸਮਝਾਉਣ ਲਈ ਪ੍ਰਮਾਣ ਹੈ, ਪ੍ਰਚਲਿਤ ਹੈ ਨਾ ਸਾਡੇ। ਬੰਦਾ ਮਰ ਕੇ ਕਿੱਥੇ ਜਾਣਾ ਤਾਂ ਜਾਣਾ, ਇੱਦਾਂ ਉੱਪਰ ਨੂੰ ਮੂੰਹ ਕਰ ਲੈਂਦੇ ਆਪਾਂ ਸਾਰੇ ਵੀ ਉੱਤਾਂ ਨੂੰ ਜਾਣਾ, ਸਾਡੇ ਚ ਪ੍ਰਚਲਿਤ ਗੱਲਾਂ ਨੇ ਤਾਂ ਕਹਿ ਰਹੇ ਹਾਂ। ਮਰ ਗਿਆ ਕੋਈ ਮੰਦਰ ਦਾ ਪੁਜਾਰੀ ਹੈ, ਗੁਰਦੁਆਰੇ ਦਾ ਜਿਵੇਂ ਗ੍ਰੰਥੀ ਹੁੰਦਾ, ਬਾਜ਼ਾਰ ਚ ਮੰਦਰ ਹੈ, ਗਲੀ ਦੀ ਨੁੱਕਰ ਤੇ ਮਰ ਗਿਆ। ਕਹਿੰਦੇ ਮਰ ਕੇ ਪਹੁੰਚ ਗਿਆ ਅੱਗੇ, ਰੋਬ ਨਾਲ ਕਹਿੰਦਾ ਬੂਹਾ ਖੋਲੋ ਓਏ ਮੈਂ ਆਇਆ। ਉਹ ਕਹਿੰਦੇ ਕਿੱਥੇ ਜਾਣਾ? ਕਹਿੰਦੇ ਪਰਮਾਤਮਾ ਨੂੰ ਮਿਲਣਾ। ਹੈ ਕੌਣ ਤੂੰ? ਮੈਂ ਪੁਜਾਰੀ। ਉਹ ਜਿਹੜੇ ਖੜੇ ਨੇ ਪਹਿਰੇ ਤੋਂ ਕਹਿੰਦੇ ਪੁੱਛਦੇ ਕਹਿੰਦੇ ਬਈ ਕਿੱਥੋਂ ਦਾ ਪੁਜਾਰੀ? ਫਲਾਣੇ ਪਿੰਡ ਵਿੱਚ ਕਸਬਾ ਹੈ, ਉਹ ਕਸਬੇ ਦੇ ਗਲੀ ਵਿੱਚ ਮੰਦਰ ਹੈ, ਨੁੱਕਰ ਵਾਲਾ ਮੰਦਰ ਹੈ ਜਿਹੜਾ 10-15 ਮੰਦਰਾਂ ਚੋਂ ਇੱਕ ਮੰਦਰ, ਉਹਦਾ ਮੈਂ ਪੁਜਾਰੀ ਹਾਂ। ਫੁੱਲ ਬੂਆ ਅੱਛਾ। ਉਹ ਕਹਿੰਦੇ ਅੱਛਾ, ਇਹ ਦੱਸ ਵੀ ਇਹ ਜਿਹੜਾ ਤੇਰਾ ਮੰਦਰ ਹੈ ਇਹ ਕਿੱਥੇ ਹੈ? ਤੈਨੂੰ ਪਤਾ ਨਹੀਂ? ਉਹ ਫਲਾਣੀ ਗਲੀ ਹੈ, ਉਹਦੀ ਨੁੱਕਰ ਤੇ ਹੈ। ਅੱਛਾ ਕਹਿੰਦੇ ਗਲੀ ਜੀ ਕਿੱਥੇ ਹੈ ਭਾਈ? ਕਹਿੰਦੇ ਫਲਾਣੀ ਪੱਤੀ ਪੈਂਦੀ ਆ ਉਹਦੇ ਚ। ਇਹ ਪੱਤੀ ਕਿੱਥੇ ਗਏ? ਉਹ ਕਹਿੰਦੇ ਫਲਾਣਾ ਸ਼ਹਿਰ ਹੈ। ਅੱਛਾ ਅੱਛਾ, ਇਹ ਸ਼ਹਿਰ ਕਿੱਥੇ ਹੈ? ਕਹਿੰਦੇ ਫਲਾਣਾ ਤਹਿਸੀਲ ਪੈਂਦੀ ਹੈ ਇਹਨੂੰ। ਉਹ ਇਹ ਤਹਿਸੀਲ ਕਿੱਥੇ ਹੈ? ਕਹਿੰਦੇ ਫਲਾਣਾ ਜ਼ਿਲ੍ਹਾ ਲੱਗਦਾ ਹੈ। ਉਹ ਜ਼ਿਲ੍ਹਾ ਕਿੱਥੇ ਹੈ? ਕਹਿੰਦੇ ਫਲਾਣੀ ਸਟੇਟ ਚ ਪੈਂਦਾ ਹੈ, ਸੂਬਾ ਫਲਾਣਾ ਜੋ ਪੰਜਾਬ ਸੂਬਾ ਹੈ, ਪੰਜਾਬ ਚ ਪੈਂਦਾ ਹੈ। ਇਹ ਦੱਸ ਵੀ ਇਹ ਪੰਜਾਬ ਕਿੱਥੇ ਹੈ? ਕਹਿੰਦੇ ਭਾਰਤ ਚ ਪੈਂਦਾ। ਕਹਿੰਦੇ ਭਾਰਤ ਕਿੱਥੇ ਹੈ? ਇੰਡੀਆ ਕਿੱਥੇ ਹੈ? ਕਹਿੰਦੇ ਇੰਡੀਆ ਧਰਤੀ ਤੇ ਹੈ। ਅੱਛਾ ਧਰਤੀ ਤੋਂ ਆਇਆ ਹੈ, ਹੁਣ ਇਹ ਦੱਸ ਵੀ ਕਿੰਨੇ ਨੰਬਰ ਧਰਤੀ ਤੋਂ ਆਇਆ? ਇੱਥੇ ਤੇ ਕਰੋੜਾਂ ਹੀ ਉੱਡੀਆਂ ਫਿਰਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਓਏ ਨਾ ਐ ਐ ਚੱਕਰੀ ਘੁੰਮ ਗਈ, ਦਿਮਾਗ ਘੁੰਮ ਗਿਆ। ਓਏ ਕਮਲਿਆ, ਇਹਨਾਂ ਨੂੰ ਤੇ ਇਹ ਨਹੀਂ ਪਤਾ ਵੀ ਧਰਤੀ ਕਿੰਨੇ ਨੰਬਰ ਇੱਥੇ ਤੇ ਧਰਤੀਆਂ ਦੀ। ਇਹ ਤੇ ਕਹਿੰਦੇ ਵੀ ਧਰਤੀਆਂ ਹੀ ਬਹੁਤ ਉੱਡੀਆਂ ਫਿਰਦੀਆਂ ਨੇ, ਤੂੰ ਦੱਸ ਧਰਤੀ ਦੇ ਵਿੱਚ ਸਾਡੀ ਧਰਤੀਆਂ ਚੋਂ ਪ੍ਰਿਥਵੀ ਜਿਹਦੇ ਆਪਾਂ ਰਹਿੰਦੇ ਨੂੰ ਪ੍ਰਿਥਵੀ ਕਹਿੰਦੇ ਨੇ, ਇਹਦੇ ਉੱਤੇ ਛੋਟਾ ਜਿਹਾ ਭਾਰਤ ਹੈ ਨਕਸ਼ੇ ਤੇ, ਉਹਦੇ ਚੋਂ ਪੰਜਾਬ ਕਿੱਡਾ ਕੁ, ਪੰਜਾਬ ਚੋਂ ਫਿਰ ਮੇਰਾ ਜ਼ਿਲ੍ਹਾ, ਜ਼ਿਲ੍ਹੇ ਚੋਂ ਫਿਰ ਉਹ ਛੋਟਾ ਜਿਹਾ ਮੇਰਾ ਸ਼ਹਿਰ, ਤੇ ਸ਼ਹਿਰ ਚੋਂ ਕਿੱਥੇ ਗਲੀ ਤੇ ਕਿੱਥੇ ਮੰਦਰ। ਕਹਿੰਦਾ ਇੱਥੇ ਤੇ ਹਿਸਾਬ ਕਿਤਾਬ ਵੀ ਵੱਡਾ, ਮੈਨੂੰ ਕੌਣ ਜਾਣਦਾ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਜੀ ਦੇ ਬਚਨ ਨੇ ਨਾ ਜਿਹੜੇ, ਹਮ ਕੀਰੇ ਕਿਰਮ ਸਤਗੁਰ ਸ਼ਰਨ ਹੈ ਕੀ ਆ। ਬਸ ਗੁਰਮੁਖੋ, ਇਹ ਆਪਾਂ ਜੀਵ ਤੋਂ ਕਹਿ ਦਿੱਤਾ, ਸਾਰਿਆਂ ਨੇ ਸਮਝ ਆ ਗਈ, ਇੱਕਦਮ ਆਪਣੇ ਅੰਦਰ ਪਹੁੰਚ ਗਈ ਗੱਲ। ਕੋਈ ਏਦਾਂ ਦਾ ਨਹੀਂ ਤੁਹਾਡੇ ਜਿਹੜਾ ਕਵੇ ਮੇਰੇ ਅਨਪੜ੍ਹ ਆ, ਮੈਂ ਪੜ੍ਹਿਆ, ਸਭ ਦੇ ਸਮਝ ਪੈ ਗਈ ਗੱਲ। ਇਹ ਗੱਲ ਜੇ ਸਾਡੇ ਮਨ 'ਚ ਵੱਸ ਜੇ ਵੀ ਐਡਾ ਵੱਡਾ ਅਸੀਂ ਚੀਜ਼ ਕੀ ਆ, ਤਾਂ ਉਹਨੇ ਸਾਡੇ ਮਨ ਵਿੱਚ ਵੱਸਣਾ ਹੈ। ਨਹੀਂ ਤੇ ਜਿੰਨਾ ਚਿਰ ਸਾਡੇ 'ਚ ਹਉਮੈ ਰਵੇ, ਭਾਵੇਂ ਕੋਈ ਭਿਖਾਰੀ ਹੋਵੇ, ਭਿਖਾਰੀ ਵੀ ਆਪਣੀ ਹੋਂਦ ਲੈ ਕੇ ਬੈਠਾ ਵੀ ਮੈਂ ਹੈਗਾ, ਉਹਨਾਂ ਚਿਰ ਪਰਮਾਤਮਾ ਤੇਰੇ ਅੰਦਰ ਵੱਸ ਨਹੀਂ ਸਕਦਾ। ਵਿਰੋਧ ਰਹਿਣਾ ਹੈ, ਵਿਰੋਧ ਹਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਹਿ ਇੱਕ ਥਾਂ ਤੇ ਵਸਦੇ ਹੀ ਨਹੀਂ ਹਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਹੀ ਹੈ ਸਭ ਕੁਛ ਬਿਰਥਾ ਭਾਈ ਬਸ ਜਿੰਨਾ ਚਿਰ ਆਪਾਂ ਵੇਖੋ ਜੀ ਹੁਣ ਇਹ ਹੈ ਗੁਣ ਗਾਉਣੇ ਕਿਵੇਂ ਗੁਰਬਾਣੀ ਚ ਗੁਣੀ ਗਾਏ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਅੱਜ ਮੈਂ ਤੁਹਾਨੂੰ ਦੱਸ ਰਿਹਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਮਨਾ ਮੂਰਖਾ ਇਹਨਾਂ ਬਚਨਾਂ ਨੂੰ ਇਦਾਂ ਸਮਝਣਾ ਹੁੰਦਾ ਹੈ ਸ਼ਬਦ ਪੜ੍ਹਨਾ ਹੈ ਸਮਝਣਾ ਹੈ ਬਸ ਫੀਲ ਕਰਨਾ ਮਨ ਨੇ ਇਹਦਾ ਹੰਕਾਰ ਜਿਹਾ ਕਿਧਰੇ ਹੀ ਮਾਰਦੀ ਚੱਕ ਕੇ ਬਾਣੀ ਆ ਹੁਣ ਕੀ ਹੈ ਗਿੱਠ ਤਾਂ ਤੁਰਦਾ ਧਰਤੀ ਤੋਂ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀ ਹੈ ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ ਆਪਾਂ ਹੁਣ ਅੱਜ ਕੱਲ੍ਹ ਤੇ ਜੇ ਕਹਾਂਗੇ ਫੂਕ ਸ਼ਬਦ ਲੱਗਦਾ ਹੀ ਹੋਰ ਤਰ੍ਹਾਂ ਹੈ ਪਰ ਬਾਣੀ 'ਚ ਇਹੀ ਵਰਤਿਆ ਕਹਿੰਦੇ ਫੂਕ ਭਰੀ ਹੋਈ ਹੈ ਕਹਿੰਦੇ ਬੰਦਿਆਂ 'ਚ ਹੰਕਾਰ ਆਪ ਹੀ ਚੌੜੇ ਹੋਈ ਜਾਂਦੇ ਨੇ ਕੋਈ ਬੰਦਾ ਆ ਕੇ ਕਿ ਬਾਹਲੇ ਚੰਗੇ ਹੋ ਜੀ ਤੁਸੀਂ ਤੇ ਮੰਤਰੀ ਸਾਹਿਬ ਜਾਂ ਮੇਰੇ ਵਰਗਿਆਂ ਨੂੰ ਕਹਿੰਦਾ ਬਾਬਾ ਜੀ ਤੁਸੀਂ ਤਾਂ ਬਾਹਲ ਮੇਰੇ ਵਰਗਾ ਫੂਕ 'ਚ ਆ ਜਾਂਦਾ ਬਾਣੀ 'ਚ ਲਿਖਿਆ ਗੁਰਬਾਣੀ 'ਚ ਲਿਖਿਆ ਭਾਈ ਇਹ ਬਚਨ ਆਪਾਂ ਸਾਰੇ ਹੀ ਆ ਜਾਂਦੇ ਹਾਂ 5000 ਰੁਪਈਆ ਦੇ ਦਿਓ ਅਸੀਂ ਜੀ 5000 ਰੁਪਈਆ ਦਿੱਤਾ ਹੈ ਸ਼ਰੇਆਮ ਪਤਾ ਹੈ ਵੀ ਨਸ਼ਾ ਕਰਦਾ ਹੈ ਇਹ ਤੇ ਨਹੀਂ ਕਹਿੰਦੇ ਸੱਚੇ ਪਾਤਸ਼ਾਹ ਨਸ਼ੈੜੀ ਬੰਦਾ ਹੈ ਅਰਦਾਸ ਕਰਨ ਲੱਗਿਆ ਵੀ ਬੰਦਾ ਨਸ਼ੈੜੀ ਹੈ ਇਹਨੂੰ ਸਮੱਤ ਬਖਸ਼ੋ ਸੇਵਾ ਕੀਤੀ ਹੈ ਇਹਨੇ 7000 ਰੁਪਈਆ 5000 ਆਪਾਂ ਕਹਾਂਗੇ ਗੁਰਮੁਖ ਪਰਿਵਾਰ ਨੇ ਬਹੁਤ ਸੇਵਾ ਉਹਨੇ ਵੀ ਫੂਕ ਛਕਾ ਦਿੱਤੀ ਸਾਡੇ ਕੀੜੇ ਜਿਹੜੇ ਅੰਦਰ ਹੰਕਾਰ ਵਾਲੇ ਨੇ ਉਹਨਾਂ ਨੂੰ ਖੁਰਾਕ ਦੇ ਦਿੱਤੀ ਉਹਨੇ ਉਹ ਹਿੱਲ ਗਏ ਹੰਕਾਰ ਦੇ ਕੀੜੇ ਨੇ ਜਿਹੜੇ ਸਾਡੇ ਅੰਦਰ ਉਹਨਾਂ ਨੂੰ ਖੁਰਾਕ ਦੇ ਦਿੱਤੀ ਖੁਰਾਕ ਤੁਹਾਡੇ ਰਿਸ਼ਤੇਦਾਰ ਨਹੀਂ ਤੁਹਾਨੂੰ ਦਿੰਦੇ ਹੰਕਾਰ ਨੂੰ ਸਾਡੇ ਅੰਦਰ ਜਿਹੜਾ ਹੰਕਾਰ ਹੈ ਇਹਨੂੰ ਰਿਸ਼ਤੇਦਾਰ ਹੀ ਖੁਰਾਕ ਨਹੀਂ ਦਿੰਦੇ ਇਹਨੂੰ ਭਾਈ ਸਮਾਜ ਚੋਂ ਹੀ ਖੁਰਾਕ ਨਹੀਂ ਮਿਲਦੀ ਇਹਨੂੰ ਅੱਜ ਗੁਰਦੁਆਰੇ ਚੋਂ ਵੀ ਖੁਰਾਕ ਮਿਲਦੀ ਹੈ ਗੁਰਦੁਆਰੇ 'ਚ ਤੇ ਕੀੜੇ ਮਾਰ ਦਵਾਈ ਚਾਹੀਦੀ ਹੈ ਕੀੜੇ ਮਾਰ ਹੈ ਗੁਰਬਾਣੀ ਦੇ ਬਚਨ ਨੇ ਨਾ ਜਿਹੜੇ ਇਹ ਹੰਕਾਰ ਦੇ ਕੀੜੇ ਮਾਰਦੀ ਹੈ ਆਪਾਂ ਬਾਣੀ ਦੀ ਗੱਲ ਹੀ ਨਹੀਂ ਕਰਦੇ ਆਪਾਂ ਤੇ ਉਹਨੂੰ ਖੁਰਾਕ ਦੇਣ ਲੱਗ ਜਾਂਦੇ ਉਹ ਕੀੜੇ ਹੋਰ ਵੱਡੇ ਹੋ ਜਾਂਦੇ ਨੇ ਲਿਆ ਤੇਰਾ ਨਾਂ ਲਿਖਾਂਗੇ ਪੱਥਰ ਤੇ ਰਿਸ਼ਤੇਦਾਰ ਥੋੜਾ ਲਿਖਦਾ ਵੀ 5000 ਸ਼ਗਨ ਪਾ ਗਿਆ ਲੈ ਗੁਰਦੁਆਰੇ 'ਚ ਲਿਖ ਦਿੰਦੇ ਨੇ ਲੈ ਹੋਰ ਫੂਕ ਛਕਾਤੀ ਉਹ ਅੱਗੇ ਹੀ ਵਿਰੋਧੀ ਹੋਇਆ ਬੈਠਾ ਉਹਦੇ ਅੱਗੇ ਹੀ ਵਿਰੋਧੀ ਰੱਬ ਦਾ ਆਪਣੀ ਵੱਖਰੀ ਹੋਂਦ ਬਣਾਈ ਬੈਠਾ ਵੇਖਿਓ ਜੀ ਹੰਕਾਰ ਹੁੰਦਾ ਹੈ ਵੀ ਮੈਂ ਕੁਝ ਹਾਂ ਮੇਰੀ ਅੱਡਰੀ ਹਸਤੀ ਹੈ ਵੇਖਿਓ ਹੰਕਾਰ ਮਤਲਬ ਹੈ ਵੀ ਸਾਰਿਆਂ ਨਾਲੋਂ ਮੈਂ ਸਿਆਣਾ ਇਹ ਤੇ ਹੈ ਹੰਕਾਰ ਹਉਮੈ ਹਉ ਫਿਰ ਅੱਗੇ ਮੈਂ ਇਹਦਾ ਅਰਥ ਕੀ ਬਣਿਆ ਮੈਂ ਹਉ ਦਾ ਮਤਲਬ ਵੀ ਮੈਂ ਹੀ ਹੈ ਮੈਂ ਹੀ ਮੈਂ ਹਾਂ ਭਾਵ ਕਿ ਪਰਮਾਤਮਾ ਵੀ ਕੁਛ ਨਹੀਂ ਹੰਕਾਰ ਦੁਨੀਆ ਕੁਛ ਨਹੀਂ ਹਉਮੈ ਵੀ ਰੱਬ ਵੀ ਕੁਛ ਨਹੀਂ ਮੈਂ ਹੀ ਮੈਂ ਦੁਨੀਆ ਕੁਛ ਨਹੀਂ ਇਹ ਹੰਕਾਰ ਹੁੰਦਾ ਫਿਰ ਜੇ ਕਹੀਏ ਵੀ ਰੱਬ ਵੀ ਕੋਈ ਚੀਜ਼ ਨਹੀਂ ਇਹ ਹੈ ਹਉਮੈ ਸਾਡੀ ਤੇ ਇਹੀ ਜਿਹੜੇ ਹੰਕਾਰ ਦੇ ਕੀੜੇ ਆ ਇਹ ਤੇ ਕੱਢਣੇ ਨੇ ਮਹਾਰਾਜ ਨੇ ਉਹ ਤੇ ਵੇਖਦੇ ਨੇ ਵੀ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀ ਹੈ ਕਿਸੇ ਦੀ ਸੁਣਦਾ ਹੀ ਨਹੀਂ ਹੰਕਾਰ 'ਚ ਚੌੜਾ ਹੋਇਆ ਫਿਰਦਾ ਹੈ ਪਰ ਕਹਿੰਦੇ ਜਿੱਦਣ ਪਰਮਾਤਮਾ ਨੇ ਕੱਢ ਲਈ ਨਾਨਕ ਵੇਖੈ ਆਪ ਵੇਖ ਰਿਹਾ ਵੀ ਆਹ ਫਿਰਦਾ ਚੌੜਾ ਹੋਇਆ ਉਹ ਧਰਤੀ ਤੋਂ ਗਿੱਠ ਤਾਂ ਤਾਂ ਤੁਰਦਾ ਹੈ ਕਹਿੰਦੇ ਫਿਰ ਉਹ ਖਿੱਚ ਲੈਂਦਾ ਫੂਕ ਕਢਾਏ ਉਹ ਪਿਆ ਢਹਿ ਪਵੈ ਜਿਵੇਂ ਗੁਬਾਰੇ 'ਚ ਫੂਕ ਭਰੀਏ ਤੇ ਉੱਡਿਆ ਫਿਰਦਾ ਤਾਂ ਨੂੰ ਜਦੋਂ ਹਵਾ ਨਿਕਲ ਗਈ ਉਹ ਪਿਚਕਿਆ ਪਿਆ ਧਰਤੀ ਤੇ ਹੈਂਜੀ ਉਹ ਪਿਆ ਧਰਤੀ ਤੇ ਪਿਚਕਿਆ ਪਿਆ ਨਹੀਂ ਹੁੰਦਾ ਭਲਾ ਬੰਦਾ ਕਹਿੰਦੇ ਓਏ ਖੱਬੀ ਖਾਨ ਬਾਹਲਾ ਤਕੜਾ ਕਹਿੰਦੇ ਬੰਦਾ ਨਾ ਇਹ ਬੈਲੀ ਬਾਹਲਾ ਤਕੜਾ ਹੈ ਅੱਛਾ ਓਏ ਐਂ ਕਰੋ ਮਰ ਗਿਆ ਹੁਣ ਇਹਦੇ ਮੰਜੇ ਦੇ ਪਾਵਿਆਂ ਥੱਲੇ ਪਾਣੀ ਦੀਆਂ ਕੌਲੀਆਂ ਭਰ ਕੇ ਧਰ ਦਿਓ ਕਿਉਂ ਬਈ ਕਹਿੰਦੇ ਵੱਡੇ ਬੈਲੀ ਨੂੰ ਕਿਤੇ ਕੀੜੀਆਂ ਹੀ ਨਾ ਖਾ ਜਾਣ ਨਿਕਲ ਗਈ ਫੂਕ ਚਾਹੇ ਕੋਈ ਲਾਲ ਬੱਤੀ ਵਾਲਾ ਹੋਵੇ ਮੰਤਰੀ ਹੋਵੇ ਚਾਹੇ ਸਾਡੇ ਵਰਗੇ ਹੋਵੇ ਚਾਹੇ ਆਪਣੇ ਲੋਕੀ ਕਹਿੰਦੇ ਬਾਬੇ ਨੇ ਬਣੇਗਾ ਨਹੀਂ ਸਾਡੇ ਕੀ ਰੱਖਣਗੇ ਨਹੀਂ ਪਾਵਿਆਂ ਤੇ ਰੱਖਣਗੇ ਸਾਨੂੰ ਕੀੜੀਆਂ ਖਾਣਗੀਆਂ ਨਹੀਂ ਕੱਕੀਆਂ ਕੀੜੀਆਂ ਹਾਂਜੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੇ ਵੇਖਿਓ ਹੁਣ ਵੇਖਿਓ ਬੰਦਾ ਰਹਿ ਜੇ ਹੁਣ ਜੇ ਆਪਾਂ ਇੱਦਾਂ ਬਾਣੀ ਨੂੰ ਸਮਝੀਏ ਇੱਦਾਂ ਸਮਝੀ ਦਾ ਕਲਾਸ ਲਾਈ ਦੀ ਸਵੇਰੇ ਸ਼ਾਮ ਹੁਣ ਵੇਖੋ ਜੀ ਸਵੇਰੇ ਵੀ ਕਲਾਸ ਲੱਗ ਜੇ ਸ਼ਾਮ ਨੂੰ ਸਾਡੀ ਕਲਾਸ ਲੱਗ ਜੇ ਇੱਦਾਂ ਨਿਤਨੇਮ ਕਰਨਾ ਮਤਲਬ ਹੀ ਇਹ ਹੈ ਲੈ ਮਨ ਚ ਹੰਕਾਰ ਆ ਕੇ ਵਿਖਾਵੇ ਹੰਕਾਰ ਕਿਉਂ ਆਉਂਦਾ ਹੈ ਸਾਡੇ ਮਨ ਦੀ ਕਲਾਸ ਹੀ ਨਹੀਂ ਲੱਗਦੀ ਕਲਾਸ ਨਹੀਂ ਲੱਗਦੀ ਮਨ ਦੀ ਇੱਦਾਂ ਕਿਤੇ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਤੁਸੀਂ ਇੱਦਾਂ ਸਮਝੋ ਪੜ੍ਹੋ ਪਿਆਰ ਨਾਲ ਰੁਕ ਰੁਕ ਕੇ ਸਮਝ ਕੇ ਲੰਘੋ ਮਨ ਹੰਕਾਰੀ ਕਿੱਦਾਂ ਹੋ ਜੂ ਇਹ ਕਿਉਂ ਚੜ੍ਹਿਆ ਬਸ ਨਵੇੜੇ ਹੀ ਕੀਤੇ ਨੇ ਟਿੱਕ ਮਾਰ ਇਹ ਜਪਜੀ ਸਾਹਿਬ ਹੋ ਗਿਆ ਟਿੱਕ ਮਾਰ ਕਰਤੀ ਹੁਣ ਇਹ ਆ ਜਾਪ ਸਾਹਿਬ ਸਵਈਏ ਚੋਬੀ ਲੈ ਇਹ ਆ ਨਿਬੜ ਗਿਆ ਆਨੰਦ ਸਾਹਿਬ ਗੁਟਕਾ ਰੱਖਿਆ ਫਟਾਫਟ ਚਲੋ ਟਿੱਕ ਮਾਰ ਹੋ ਗਈ ਇੱਦਾਂ ਕਰ ਲਓ ਨਿਤਨੇਮ ਰੰਗ ਕੀ ਚੜ੍ਹਨਾ ਸੀ ਉੱਥੇ ਹੀ ਖੜਾ ਡਿਵੈਲਪਮੈਂਟ ਕੋਈ ਨਹੀਂ ਮਾਇੰਡ ਡਿਵੈਲਪ ਹੋਇਆ ਹੀ ਨਹੀਂ ਇੰਪਰੂਵਮੈਂਟ ਕਹਿ ਲਓ ਕੋਈ ਨਹੀਂ ਤਰੱਕੀ ਕੋਈ ਨਹੀਂ ਉੱਥੇ ਹੀ ਖੜਾ ਕੁਛ ਵੀ ਨਹੀਂ ਵਧਿਆ ਏਦਾਂ ਹੁਣ ਵੇਖੋ ਹੁਣ ਰਾਹ ਹੀ ਕੋਈ ਨਹੀਂ ਬਾੜ ਹੀ ਐਡੀ ਤਕੜੀ ਲਾਤੀ ਹੰਕਾਰ ਕਿੱਥੋਂ ਆ ਜੂ ਬੰਦਾ ਮਾਨ ਕਰੇਗਾ ਕਿਵੇਂ ਆ ਟੀਕੇ ਲੱਗੇ ਹੋਣ ਆਖੋ ਸਤਨਾਮ ਹਾਂਜੀ ਫਿਰ ਸੁਰ ਤੋਂ ਉੱਧਰ ਹੀ ਤੁਰੀ ਫਿਰਦੀ ਇਹ ਅੱਖਾਂ ਮਿਲ ਜਾਂਦੀਆਂ ਨੇ ਗੁਰ ਹੈ ਦਿਖਾਇਓ ਲੋਇਣਾ ਨਾਨਕ ਸੇ ਅੱਖੜੀਆਂ ਵਿਅਨ ਜਿੰਨੀ ਦਿਸੰਦੋ ਆ ਅੱਖਾਂ ਮਿਲਦੀਆਂ ਨੇ ਪਰ ਗਿਆਨ ਦੀਆਂ ਫਿਰ ਇਹ ਉੱਤਹ ਘੱਟ ਘੱਟ ਘੱਟ ਘੱਟ ਤੂੰ ਹੀ ਬੰਦਰੋਂ ਕਹੋ ਤੂੰ ਹੀ ਮੋਹਨਾ ਤੂੰ ਹੀ ਮੋਹਨਾ ਤੂੰ ਹੀ ਮੋਹਨਾ ਤੂੰ ਹੀ ਤੂੰ ਸੱਚੇ ਪਾਤਸ਼ਾਹ ਦੇ ਬਚਨ ਸੁਖਮਣੀ ਸਾਹਿਬ ਦਾ ਪਾਠ ਕਰਦੇ ਆ ਜੀ। ਲੈ ਆਪਣੇ ਚੋਂ ਨਾ ਬੀਬੀਆਂ ਨੂੰ ਤੇ ਬਹੁਤਾ ਹੀ ਹੈ ਵੀ ਸੁਖਮਣੀ ਸਾਹਿਬ ਦੇ ਪਾਠ ਸੁੱਖ ਆ ਜੇ ਘਰ ਵਿੱਚ। ਸੁਖਮਣੀ ਕਹਿੰਦੇ ਸੁੱਖਾਂ ਦੀ ਮਣੀ, ਬਾਹਲੇ ਸੁੱਖ ਆਉਂਦੇ ਨੇ ਭਾਈ, ਬਿਲਕੁਲ ਕੋਈ ਸ਼ੱਕ ਨਹੀਂ। ਹਿਰਦਾ ਸੁਖੀ ਹੋ ਜਾਂਦਾ ਹੈ, ਘਰ ਸੁੱਖ ਵਸਿਆ, ਹਿਰਦੇ ਰੂਪੀ ਘਰ 'ਚ ਜੇ ਸੁੱਖ ਹੋਏਗਾ ਤਾਂ ਹੀ ਬਾਹਰਲਾ ਸੁੱਖ ਚੰਗਾ ਲੱਗਦਾ ਨਾ ਜੀ। ਬਾਹਰਲਾ ਸੁੱਖ ਤੇ ਤਾਂ ਹੀ ਚੰਗਾ ਲੱਗਣਾ ਹੈ ਜੇ ਅੰਦਰ ਸੁਖੀ ਹੋਏਗਾ। ਪਰ ਕਿਵੇਂ ਕਹੋ ਨਾਨਕ ਗੁਰ ਮੰਤਰ ਦਿਰੜਾਇਆ, ਗੁਰੂ ਨੇ ਜਦੋਂ ਗਿਆਨ ਦਿਰੜ ਕਰਾਇਆ ਤਾਂ ਹਿਰਦਾ ਸੁਖੀ ਹੋਣਾ ਹੈ। ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ, ਹਿਰਦਾ ਸੁਖੀ ਹੋ ਗਿਆ। ਪਰ ਹੁਣ ਜੇ ਸੁਖਮਣੀ ਸਾਹਿਬ ਦਾ ਆਨੰਦ ਲਿਆ, ਜੇ ਮੈਂ ਇੱਕ ਸੁਖਮਣੀ ਸਾਹਿਬ ਕੀਤਾ, ਮੈਂ ਦਸ ਏਦਾਂ ਦੇ, ਮੈਂ ਨਾ ਇਹ ਵੇਖਿਆ ਇੱਕ ਮਹਾਤਮਾ ਬਾਬੇ ਸੀ ਇੱਕ, ਉਹ ਕਹਿੰਦੇ ਜੀ ਇਹ 50 ਪਾਠ ਸੁਖਮਣੀ ਸਾਹਿਬ ਦੇ ਇੱਕ ਦਿਨ 'ਚ ਕਰਦੇ ਨੇ। ਹੁਣ ਇੱਕ ਘੰਟਾ ਪਾਠ ਨੂੰ ਲੱਗਦਾ ਸੁਖਮਣੀ ਸਾਹਿਬ ਆਰਾਮ ਨਾਲ। ਵੈਸੇ ਤਾਂ 2 ਘੰਟੇ ਲੱਗਦੇ ਨੇ ਜੇ ਆਪਾਂ ਬਹੁਤਾ ਹੀ ਆਨੰਦ ਨਾਲ ਪੜ੍ਹੀਏ, ਪਰ ਚਲੋ ਜੇ ਬੰਦਾ ਥੋੜ੍ਹਾ ਸਪੀਡ ਵਾਲਾ ਨਾ ਘੰਟੇ 'ਚ ਕਰ ਦਿੰਦਾ, 24 ਤੇ ਮੰਨੇ ਜਾ ਸਕਦੇ ਨੇ ਜੇ ਦਿਨ ਰਾਤ ਜਾਗ ਕੇ ਪੜ੍ਹੇ, 50 ਕਿਹੜੇ ਹਿਸਾਬ ਨਾਲ ਪੜ੍ਹਦਾ। ਬਾਕੀ ਸੌਂਦਾ ਵੀ ਹੈ, ਰੋਟੀ ਵੀ ਖਾਂਦਾ, ਸਭ ਕੁਝ ਹੁੰਦਾ। ਅੱਛਾ ਉਹ ਜਦੋਂ ਫਿਰ ਮੈਨੂੰ ਪੈ ਕੇ ਕਿੱਦਾਂ, ਉਹ ਮੈਨੂੰ ਨਾਲ ਦੇ ਦੱਸਣ, ਕਹਿੰਦੇ ਜੀ ਬਸ ਇੱਦਾਂ ਕਰਕੇ ਬੈਠੇ ਬੈਠੇ ਨਾ ਡਕਾਰ ਜਾਣ, ਜਿਵੇਂ ਐਂ ਜੀ ਕਰਕੇ ਕੀ ਹੋ ਗਿਆ, ਕਹਿੰਦੇ ਹੋ ਗਿਆ ਕੁਛ ਸੁੱਖ ਨਹੀਂ ਸਰ। ਬਸ 5 ਕੁ ਮਿੰਟ ਬਾਅਦ ਫਿਰ ਕੀ ਹੋਇਆ ਬਾਬਾ ਜੀ, ਇੱਕ ਹੋਰ ਹੋ ਗਏ, ਐਂ ਗਡੂਲਾ ਜਿਹਾ ਉੱਠਦਾ ਜਿਵੇਂ ਐਂ ਜੇ ਕਰਕੇ, ਉਹ ਕੀ ਹੋ ਗਿਆ, ਕਹਿੰਦੇ ਇੱਕ ਹੋਰ ਹੋ ਗਿਆ। ਲੈ ਏਦਾਂ ਹੀ ਸੁਖਮਣੀ ਸਾਹਿਬ ਕਰੀਏ, ਏਦਾਂ ਜਿੰਨੇ ਮਰਜ਼ੀ ਕਰ ਦਿਓ। ਲੈ ਇਹ ਸੁਖਮਣੀ ਸਾਹਿਬ ਦੇ ਪਾਠਾਂ ਨਾਲ ਏਦਾਂ ਨਹੀਂ। ਅੱਛਾ ਸਾਡੇ ਵਰਗਾ ਬੰਦਾ ਭੁੱਲੜ ਜਦੋਂ ਆਪਾਂ ਏਦਾਂ ਸੁਣਾਂਗੇ, ਓਏ 50 ਪਾਠ ਹੋਏ ਇੱਕ ਦਿਨ 'ਚ, ਆਪਣੇ ਅੰਦਰ ਹੀਣ ਭਾਵਨਾ ਸ਼ੁਰੂ ਹੋ ਜਾਏਗੀ। ਪਤਾ ਕੀ, ਆਪਾਂ ਸਾਰੀ ਜ਼ਿੰਦਗੀ ਨਹੀਂ ਤਰੱਕੀ ਕਰ ਸਕਦੇ, ਐਂ ਸੋਚੀ ਜਾਂਗੇ ਉਹ ਅਸੀਂ ਨਿਕੰਮੇ ਬੰਦੇ, ਸਾਥੋਂ ਯਾਰ 4 ਨਹੀਂ ਹੁੰਦੇ, ਇਹ 50। ਆਪਾਂ ਆਪਣਾ ਕੌਨਫੀਡੈਂਸ ਬਣ ਹੀ ਨਹੀਂ ਸਕਦਾ। ਜਿਹੜਾ ਬੰਦਾ ਐਂ ਕਹਿੰਦਾ ਕਿਸੇ ਸਾਹਮਣੇ ਬਹਿ ਕੇ ਵੀ ਮੈਂ 50 ਪਾਠ ਸੁਖਮਣੀ ਸਾਹਿਬ ਦੇ ਕਰਦਾ, ਉਹ ਦੂਜਿਆਂ ਦਾ ਭੱਠਾ ਵਾ ਦਿੰਦਾ, ਇਹ ਉਹਨਾਂ ਨੂੰ ਦੱਸਦਾ, ਉਹ ਸਮਝ 'ਚ ਪੈਂਦੀ ਨਹੀਂ। ਅਗਲਾ ਫਿਰ ਇੱਦਾਂ ਹੀ ਡਾਊਨ ਹੋ ਜਾਂਦਾ ਹੈ ਵੀ ਮੈਂ ਤਾਂ ਤਰੱਕੀ ਕਰ ਹੀ ਨਹੀਂ ਸਕਦਾ, ਮੇਰੇ ਤੋਂ ਹੋਣਾ ਹੀ ਨਹੀਂ, ਮੈਂ ਕਿੱਥੇ 50 ਪਾਠ ਕਰ ਲਾਂਗਾ। ਉਹ ਅਗਲਾ ਸਾਰੀ ਜ਼ਿੰਦਗੀ ਮਰਿਆਂ ਵਰਗੇ, ਮੈਨੂੰ ਬਹੁਤ ਮਿਲੇ ਨੇ ਜਿਹੜੇ ਇੱਦਾਂ ਗੱਲਾਂ ਬਾਤਾਂ ਕਰਨਗੇ, ਬਾਬਾ ਜੀ ਮੇਰੇ ਕਿਤੇ 51 ਪਾਠ ਬਣ ਜਾਣਾ, ਮੈਂ ਇਹੀ ਜ਼ੋਰ ਲਾ ਲਿਆ, ਬਣਦੇ ਨਹੀਂ। ਤੇ ਮੈਂ ਉਹਨੂੰ ਫਿਰ ਕਹਿੰਦਾ ਵੀ ਇਹੋ ਜਿਹੇ ਤੇ ਤੂੰ ਬਣਾ ਵੀ ਨਾ ਭਾਈਆ, ਤੂੰ ਇਹੋ ਜਿਹੇ ਬਣਾਉਣਾ ਹੀ ਕਿਉਂ ਹੈ, ਏਦਾਂ ਦੇ ਤੇ ਬਣਨ ਹੀ ਨਾ ਜਿੱਦਾਂ ਦੇ ਤੂੰ ਬਣਾਉਣ ਨੂੰ ਫਿਰਦਾ, ਤੂੰ ਸਮਝ ਕੇ ਪੱਲੇ ਬੰਨ, ਜ਼ਿੰਦਗੀ ਬਦਲ, ਥੋੜਾ ਕਰ ਪਰ ਸਮਝ ਤੇ ਪਵੇ, ਆਨੰਦ ਤੇ ਆਵੇ, ਰਸਤੇ ਬਣੇ ਕੋਈ। ਨਵੇੜਾ ਕਰਨਾ ਨਵੇੜਾ ਹੀ ਕਰੀ ਚੱਲੋ, ਇਹ ਨਹੀਂ, ਸਮਝੋ ਤੇ ਸਹੀ ਗੁਰੂ ਸਾਹਿਬ ਦੇ ਬਚਨ। ਹੁਣ ਸੁਖਮਣੀ ਸਾਹਿਬ ਦੇ ਆਪਾਂ ਬਚਨ ਪੜ੍ਹਦੇ ਹਾਂ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣਾ ਮੈਂ ਜੋ ਮਨਵੰਤ। ਚਲੋ ਇਹ ਪੰਕਤੀਆਂ ਬੋਲ ਕੇ ਪੜ੍ਹੋ, ਸੁਣਿਓ ਭਾਈ ਸੰਗਤੇ, ਜਰਾ ਧਿਆਨ ਨਾਲ ਸੁਣਿਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਵੇਖੋ ਆਪਾਂ ਇੱਕ ਅਸ਼ਟਪਦੀਆਂ ਅਸ਼ਟਪਦ ਨੇ ਨਾ, ਇੱਕ ਪਦ ਪੜ੍ਹ ਰਹੇ, ਇੱਕ ਪਦ, ਇੱਕ ਸ਼ਬਦ ਕਹਿ ਲਓ। 5 ਬੰਦਿਆਂ ਨੂੰ ਟੀਕੇ ਲਾ ਕੇ ਸਿੱਧੇ ਕਰਤਾ, ਉਹਨਾਂ ਦੀ ਹਵਾ ਕੱਢਤੀ ਹੰਕਾਰ ਦੀ। 8 ਨੇ ਇੱਕ ਅਸ਼ਟਪਦੀ ਵਿੱਚ, 8 ਨੇ ਸ਼ਬਦ, ਆਪਾਂ ਇੱਕ ਪੜਾਂਗੇ, ਇੱਕ ਪੜੀਏ ਜੇ ਦਿਲ ਕਰੇ ਆਪਾਂ ਇੱਕ ਦੀਵਾਨ 'ਚ ਪੂਰਾ ਕਰ ਲਓ, ਮਾਫ ਕਰਨਾ ਦਿਲ ਕਰੇ ਭਾਵੇਂ ਇੱਕ ਦੀਵਾਨ ਇੱਕ ਤੇ ਇੱਕ ਪੰਕਤੀ ਤੇ ਇੱਕ ਦੀਵਾਨ ਲਾ ਲਓ, ਇੰਨਾ ਗਹਿਰਾ ਗਿਆਨ ਹੈ, ਬੰਦਾ ਸਮਝਣ ਵਾਲਾ ਹੋਵੇ। ਤੇ ਆਪਾਂ 24 ਅਸ਼ਟਪਦੀਆਂ ਪੜ੍ਹਦੇ ਆ 8:1 ਵਿੱਚ ਨੇ ਫਿਰ ਹਿਸਾਬ ਲਾ ਕੇ ਵੇਖੋ ਵੀ ਕਿੰਨੀ ਨੌਲੇਜ ਵਿੱਚ ਵਾਧਾ ਹੋ ਜੇ ਜੇ ਸਮਝਿਆ ਹੋਵੇ ਪਰ ਸਮਝਿਆ ਹੈ ਨਹੀਂ ਕਰਤਾ ਪਾਠ ਹੋ ਗਿਆ ਇੱਕ ਪਾਠ ਹੋ ਗਿਆ ਦੋ ਪਾਠ ਹੋ ਗਏ ਪਾਠ ਕਰਨਾ ਜ਼ਰੂਰੀ ਹੈ ਭਾਈ ਕਰਿਆ ਕਰੋ ਪਰ ਇੱਕ ਵਾਰੀ ਥੋੜ੍ਹਾ ਜਿਹਾ ਸਮਝ ਤੇ ਲਈਏ ਆਹ ਵੇਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਟੀਕਾ ਲਾਉਂਦੇ ਨੇ ਜਿਹੜੇ ਰਾਜੇ ਹੰਕਾਰੇ ਹੋਏ ਨੇ ਇੱਕ ਸੇਵਾ ਕਰਦੇ ਨੇ ਪਬਲਿਕ ਦੀ ਇੱਕ ਜਿਹੜੇ ਐਵੇਂ ਰੋਭ ਮਾਰਦੇ ਫਿਰਦੇ ਨੇ ਉਹਨਾਂ ਦਾ ਦਿਮਾਗ ਸੈੱਟ ਕਰਦੇ ਨੇ ਹਾਂਜੀ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਐਡੂ ਵੱਡਾ ਤਿੱਖਾ ਬਚਨ ਤਿੱਖਾ ਬਾਣ ਤੀਰ ਕੌਣ ਲਾ ਸਕਦਾ ਹੈ ਜਦੋਂ ਇਦਾਂ ਦੇ ਬਚਨ ਪੜ੍ਹਦੇ ਆ ਫਿਰ ਪਤਾ ਲੱਗਦਾ ਗੁਰੂ ਅਰਜਨ ਦੇਵ ਜੀ ਤੁਹਾਨੂੰ ਇਹਨਾਂ ਰਾਜਿਆਂ ਨੇ ਤਵੀਆਂ ਤੇ ਕਿਉਂ ਬਾਇਆ ਕਿਉਂ ਬਾਇਆ ਤੁਹਾਨੂੰ ਆ ਬਚਨ ਜਦੋਂ ਪੜਾਂਗੇ ਫਿਰ ਆਪਾਂ ਵੇਖੋ ਹੁਣ ਤੇ ਲੋਕਤੰਤਰ ਹੈ ਹੁਣ ਲੋਕਤੰਤਰ ਹੈ ਇੱਥੇ ਹਰ ਬੰਦੇ ਦੀ ਸੁਣਵਾਈ ਹੈ ਪਰ ਜਦੋਂ ਇਹ ਮਹਾਰਾਜ ਦੇ ਬਚਨ ਨੇ ਉਦੋਂ ਇੱਕ ਰਾਜੇ ਦਾ ਰਾਜ ਬਾਦਸ਼ਾਹ ਦੀ ਚੱਲਦੀ ਹੈ ਕੋਈ ਅਪੀਲ ਨਹੀਂ ਕੋਈ ਵਕੀਲ ਨਹੀਂ ਕੋਈ ਸੁਣਵਾਈ ਨਹੀਂ ਜਿਹੜੀ ਸਜ਼ਾ ਦੇਣੀ ਦੇਤੀ ਅੱਜ ਦੇ ਸਮੇਂ ਵਿੱਚ ਆਪਣੇ ਆਪਣੀ ਗੱਲ ਕਹਿਣ ਦਾ ਸਾਨੂੰ ਹੱਕ ਹੈ ਅਸੀਂ ਸੁਤੰਤਰ ਹਾਂ ਪਰ ਬਲਿਹਾਰੇ ਜਾਈਏ ਗੁਰੂ ਅਰਜਨ ਦੇਵ ਜੀ ਉਸ ਵੇਲੇ ਵੀ ਉਹਨਾਂ ਵੇਲਿਆਂ ਦੇ ਰਾਜਿਆਂ ਨੂੰ ਨਰਕ ਦੇ ਕੁੱਤੇ ਕਹਿਣਾ ਖੇਡ ਨਹੀਂ ਪਈ ਆਖੋ ਸਤਨਾਮ ਨਰਕ ਦਾ ਕੁੱਤਾ ਕਹਿਣਾ ਉਸ ਵੇਲੇ ਦੇ ਰਾਜੇ ਵਿਗੜੇ ਰਾਜੇ ਨੂੰ ਇਹ ਖੇਡ ਪਈ ਹੈ ਕਿਤੇ ਵਿਰੋਧ ਯਾਦ ਰੱਖਿਓ ਜੀ ਬਾਬੇ ਕਾ ਤੇ ਬਾਬਰ ਕਾ ਵਿਰੋਧ ਚੱਲਦਾ ਆਇਆ ਚੱਲ ਰਿਹਾ ਵਿਰੋਧ ਕੋਈ ਜਾਤੀ ਨਹੀਂ ਜਾਤੀ ਨਹੀਂ ਆ ਸੱਚ ਦਾ ਵਿਰੋਧ ਹੈ ਸੱਚ ਦਾ ਆ ਸੱਚ ਸੁਣਿਆ ਨਹੀਂ ਜਾਂਦਾ ਇਸੇ ਕਰਕੇ ਹੀ ਮਰਨ ਨੂੰ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਚਾਂਦਨੀ ਚੌਂਕ 'ਚ ਸ਼ਹੀਦ ਹੋਣਾ ਪਿਆ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਤੇ ਮਾਫ਼ ਕਰਨਾ ਅੱਜ ਤੱਕ 84 ਦੇ ਅਟੈਕ ਤੋਂ ਲੈ ਕੇ ਅੱਜ ਤੱਕ ਦੀਆਂ ਗੱਲਾਂ ਲਾ ਲਓ ਇਹ ਸਾਰਾ ਮੁਸ਼ਕਲ ਪਤਾ ਕੀ ਹੈ ਆਹ ਜਿਹੜਾ ਸੱਚ ਹੈ ਗੁਰਬਾਣੀ ਦਾ ਇਹ ਸੁਣਿਆ ਨਹੀਂ ਜਾਂਦਾ ਇਹਦੇ ਲਈ ਵੱਡਾ ਦਿਲ ਚਾਹੀਦਾ ਤੇ ਵੱਡਾ ਦਿਮਾਗ ਚਾਹੀਦਾ ਕਪੈਸਿਟੀ ਵੀ ਚਾਹੀਦੀ ਹੈ ਨਾ ਰਾਜੇ ਦਾ ਦਿਮਾਗ ਇੱਕ ਵਾਰੀ ਤਿੱਖਾ ਇਦਾਂ ਬਚਨ ਕਰਦੇ ਨੇ ਮਹਾਰਾਜ ਹੁਣ ਸੁਣੇ ਕਿਹੜਾ ਰਾਜੇ ਇੱਕ ਵਾਰੀ ਵੀ ਇਹ ਕਹਿੰਦੇ ਨੇ ਬਾਣੀ ਇਸ ਕਰਕੇ ਇੰਨਾ ਕੁਝ ਮਹਾਰਾਜ ਬੋਲਦੇ ਨੇ ਅੰਦਰ ਇਕੱਲੇ ਹੀ ਪਾਠੀ ਮੂੰਹ ਵਿੱਚ ਗੁਣ ਗੁਣ ਕਰੀ ਜਾਂਦਾ ਕੋਈ ਸੁਣਦਾ ਹੈ ਨਹੀਂ ਸਿਸਟਮ ਹੀ ਇਦਾਂ ਦਾ ਬਣਾ ਦਿੱਤਾ ਸਿਸਟਮ ਹੀ ਇਦਾਂ ਦਾ ਬਸ ਤੁਸੀਂ ਅੰਦਰ ਪਾਠੀ ਪਾਠ ਕਰਦਾ ਆਪਾਂ ਬਾਹਰ ਟੀਵੀ ਅੱਗੇ ਬੈਠਿਆ ਜਿਵੇਂ ਆਪਾਂ ਬਹੁਤ ਵਾਰ ਕਹੀਦਾ ਬਹੁਤ ਵਾਰ ਆਪਾਂ ਕਹੀਦਾ ਨਾ ਵੀ ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ ਅਖੰਡ ਪਾਠ ਦੇ ਕਮਰੇ ਅੱਗੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਅੱਗੇ ਬਾਬਾ ਜੀ ਰਹਿ ਗਏ ਬਾ ਇਕੱਲੇ ਬਾਬਾ ਜੀ ਇਕੱਲੇ ਨੇ ਅੰਦਰ ਟੀਵੀ ਅੱਗੇ ਸਾਰਾ ਟੱਬਰ ਬੈਠਾ ਜੇ ਅਸੀਂ ਪੁੱਛਦੇ ਹਾਂ ਪਾਠ ਕਰਾਉਣ ਵਾਲੇ ਨੂੰ ਵੀ ਤੂੰ ਕਿਉਂ ਕਰਾਉਣਾ ਕਹਿੰਦਾ ਘਰ ਤੇ ਪਵਿੱਤਰ ਹੋ ਗਿਆ ਚੱਲ ਪੱਲ ਕੋਈ ਨਹੀਂ ਘਰ ਤੇ ਪਵਿੱਤਰ ਕੀ ਕੀਤਾ ਸੋਫੇ ਪਵਿੱਤਰ ਕੀਤੇ ਬੈੱਡ ਪਵਿੱਤਰ ਕੀਤੇ ਤੂੰ ਪਵਿੱਤਰ ਕਿਹੜੀ ਚੀਜ਼ ਕਰਦਾ ਹੈ ਮਨ ਨੇ ਸੁਣਨਾ ਸੀ ਤੂੰ ਅੰਦਰ ਬੈਠਾ ਨਹੀਂ ਤੂੰ ਪਵਿੱਤਰ ਹੋਵੇ ਘਰ ਆਪੇ ਪਵਿੱਤਰ ਹੋ ਜਾਏ ਇਦਾਂ ਪਵਿੱਤਰ ਨਹੀਂ ਹੁੰਦਾ ਸਵੇਰੇ ਮਹਾਰਾਜ ਦਾ ਸਰੂਪ ਹੋਏਗਾ ਸ਼ਾਮ ਨੂੰ ਉਸੇ ਬੈੱਡ ਤੇ ਬੋਤਲ ਖੋਲ੍ਹ ਕੇ ਬੈਠੇ ਹੋਣਗੇ ਪਵਿੱਤਰ ਤੇ ਮਨ ਨੇ ਹੋਣਾ ਹੋਰ ਕੀ ਸੋਫੇ ਬੈੱਡ ਪਵਿੱਤਰ ਕਰਾਂਗੇ ਫਰਸ਼ ਪਵਿੱਤਰ ਕਰਨਾ ਹੈ ਘਰ ਦੇ ਤਖਤੇ ਪਵਿੱਤਰ ਕਰਨਾ ਹੈ ਪਵਿੱਤਰ ਤੇ ਮਨ ਨੇ ਹੋਣਾ ਮਨ ਨੇ ਸੁਣਨਾ ਹੈ ਜੇ ਅੱਜ ਆਪਣਾ ਇੱਥੇ ਮਨ ਪਵਿੱਤਰ ਹੋ ਗਿਆ ਆਪਾਂ ਬੋਤਲਾਂ ਚਲਾ ਕੇ ਮਾਰਾਂਗੇ ਘਰੋਂ ਜਿਹੜੀਆਂ ਆਪਣੇ ਘਰ ਬੋਤਲਾਂ ਪਈਆਂ ਨੇ ਆਪਾਂ ਚੁੱਕ ਕੇ ਬਾਹਰ ਸਿੱਟ ਦਿਆਂਗੇ ਜਰਦੇ ਦੀ ਪੁੜੀ ਜੇਬ ਚੋਂ ਵਗਾ ਕੇ ਮਾਰਾਂਗੇ ਬਸ ਆਪੇ ਹੀ ਪਵਿੱਤਰ ਹੋ ਗਿਆ ਮਨ ਪਵਿੱਤਰ ਹੈ ਤਾਂ ਧਨ ਪਵਿੱਤਰ ਹੈ ਤਾਂ ਹੀ ਘਰ ਪਵਿੱਤਰ ਹੈ ਤੇ ਜਿਹਦਾ ਮਨ ਪਵਿੱਤਰ ਹੈ ਉਹੀ ਸਮਾਜ ਨੂੰ ਪਵਿੱਤਰ ਕਰਨ ਦੀ ਗੱਲ ਕਰ ਸਕਦਾ ਹੈ ਮਨ ਦੀ ਗੱਲ ਹੈ ਸਾਰੀ ਮਨ ਦੀ ਮਨ ਨੂੰ ਪਵਿੱਤਰ ਕਰਨਾ ਭਾਈ। ਹੋਰ ਸੋਫੇ ਬੈੱਡ ਥੋੜਾ ਪਵਿੱਤਰ ਹੁੰਦੇ ਨੇ, ਪਾਠ ਕਰਾ ਲਓ ਘਰ ਤੇ ਪਵਿੱਤਰ ਕਰ ਲਾਂਗੇ। ਕਲ ਜੁਗੀਆ ਘਰ ਪਵਿੱਤਰ ਕੀ ਕਰਨਾ, ਮਹਾਰਾਜ ਜਾਣਗੇ ਤੂੰ ਬੋਤਲ ਖੋਲ ਕੇ ਬਹਿ ਜਾਏਗਾ ਸ਼ਾਮ ਨੂੰ, ਤੂੰ ਪਵਿੱਤਰ ਰਹਿਣ ਹੀ ਨਹੀਂ ਦੇਣਾ ਇਹਨੂੰ, ਸ਼ਾਮ ਨੂੰ ਫਿਰ ਗੰਦ ਪਾ ਦੇਗਾ। ਪਵਿੱਤਰ ਤੇ ਮਨ ਕਰਨਾ, ਤੇ ਮਨ ਕਿਵੇਂ ਹੋਏਗਾ ਜੇ ਮਨ ਸੁਣੇਗਾ, ਮਨ ਸੁਣੇਗਾ ਮਨ ਸਮਝੇਗਾ ਬੈਠਾਂਗੇ ਜਾ ਕੇ ਆਪਾਂ, ਤਾਂ ਆਪਣਾ ਮਨ ਪਵਿੱਤਰ ਹੋਣਾ ਭਾਈ। ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਹ ਵਿਰੋਧ ਤਾਂ ਇਹ ਸੱਚ ਦੀ ਹੈ ਭਾਈ, ਆਹ ਗੁਰਬਾਣੀ ਦਾ ਜਿਹੜਾ ਬਚਨ ਨੇ ਨਾ, ਇਹਨਾਂ ਦੀ ਵਿਰੋਧ ਤਾਂ ਹੈ, ਹੋਰ ਇਹਨਾਂ ਨੂੰ ਕਾਹਦੀਆਂ ਲੜਾਈਆਂ ਨੇ ਸਾਡੇ ਨਾਲ ਝਗੜਾ ਕਾਹਦਾ ਹੈ। ਇਹ ਹੁਣ ਵੀ ਜਿਹੜਾ ਵਿਰੋਧ ਹੈ, ਹੁਣ ਵੀ ਇਹ ਹੁਣ ਵੀ ਆ ਸੱਚ ਦਾ, ਗੁਰਬਾਣੀ ਦੇ ਸੱਚ ਦਾ ਵਿਰੋਧ ਕਰਨਗੇ। ਚੇਤਾ ਰੱਖਿਓ 1.25 ਲੱਖ ਨਾਲ ਉਦੋਂ ਹੀ ਨਹੀਂ, ਅੱਜ ਵੀ ਲੜਨਾ ਪੈਣਾ ਹੈ। 1.25 ਲੱਖ ਨਾਲ ਲੜਨਾ, ਤਲਵਾਰ ਨਾਲ ਲੜਨਾ ਨਹੀਂ। ਤੁਹਾਡੇ ਚੋਂ ਕੋਈ ਬੱਚਾ ਘਰ ਜਾ ਕੇ ਆਹ ਗੱਲ ਕਵੇ ਵੀ ਬੇਬੇ ਆਪਾਂ ਪਾਠ ਕਰਾਵਾਂਗੇ ਏਦਾਂ, ਕਹਿਣਗੇ ਤੂੰ ਬਹੁਤਾ ਸਿਆਣਾ ਆ ਗਿਆ, ਲੈ ਤੈਨੂੰ ਘਰ 'ਚ ਹੀ ਪਹਿਲਾਂ ਤੇ ਕਲੇਸ਼ ਪੈ ਗਿਆ, ਮਾਂ ਨਾਲ ਹੀ ਵਿਚਾਰ ਨਹੀਂ ਮਿਲਣੇ, ਪਿਓ ਨਾਲ ਨਹੀਂ ਮਿਲਣੇ, ਰਿਸ਼ਤੇਦਾਰਾਂ ਨਾਲ ਵਿਚਾਰ ਨਹੀਂ ਮਿਲਣੇ। ਇਹਨੂੰ ਕਹਿੰਦੇ ਨੇ 1.25 ਲੱਖ ਸੇ ਏਕ ਲੜਾਉ। ਅੱਜ ਗੁਰਸਿੱਖ ਨੂੰ ਆਪਣੇ ਵਿਚਾਰਾਂ ਤੇ ਪਹਿਰਾ ਦੇਣ ਲਈ, ਅੱਜ ਵੀ ਆਪਣਿਆਂ ਵਿਚਾਰਾਂ ਤੇ ਪਹਿਰਾ ਦੇਣ ਲਈ 1.25 ਲੱਖ ਨਾਲ ਲੜਨਾ ਹੀ ਪੈਣਾ ਹੈ। ਆਖੋ ਸਤਨਾਮ, ਸਮਝ ਆਈ ਨਾ ਗੱਲ? ਜਿੱਦਾਂ ਹੁਣ ਆਪਾਂ ਗੱਲਾਂ ਸੁਣਦੇ ਹਾਂ, ਇਹਨਾਂ ਨੂੰ ਜਦੋਂ ਤੁਸੀਂ ਲਾਗੂ ਕਰੋਗੇ ਆਪਣੇ ਘਰਾਂ 'ਚ ਜਾ ਕੇ, ਤੁਹਾਡੇ ਨਾਲ ਲੜਨਗੇ ਲੋਕ। ਪਰ ਮਹਾਰਾਜ ਕਹਿੰਦੇ ਨੇ ਮੇਰੇ ਸਿੱਖ ਲੜਦੇ ਹੀ ਰਹਿਣਗੇ। ਚਲੋ ਹੋਏਗਾ ਕੋਈ ਕੋਈ, ਬਾਕੀਆਂ ਨੇ ਕੀ ਕਹਿਣਾ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ, ਉਹ ਚਲੋ ਕਰ ਲਓ ਭਾਈ, ਕੋਈ ਨੀ ਕਰ ਲਓ ਮਰਜ਼ੀ, ਉਹਨਾਂ ਨੇ ਇੱਦਾਂ ਕਹਿ ਦੇਣਾ। ਦੂਜੇ ਨੇ ਕਹਿਣਾ ਨਾ, ਮੈਂ ਇਹ ਨਹੀਂ ਕਹਿੰਦਾ ਤਲਵਾਰਾਂ ਨਾਲ ਲੜਨ ਦੀ ਗੱਲ, ਵਿਚਾਰਾਂ ਨਾਲ ਇਹ ਜੰਗ ਚੱਲਣੀ ਹੈ। ਫਿਰ ਕਈ ਹਾਰ ਜਾਣਗੇ, ਉਹ ਆਪਣੇ ਅੰਦਰ ਵਾਲੇ ਵਿਚਾਰ ਦਬਾ ਕੇ ਦੂਜਿਆਂ ਦੇ ਵਿਚਾਰ ਹਾਵੀ ਹੋ ਜਾਣਗੇ, ਜਿਵੇਂ ਦੁਨੀਆ ਕਹਿੰਦੀ ਉਵੇਂ ਚੱਲ ਪਓ, ਦੁਨੀਆ ਨੂੰ ਖੁਸ਼ ਕਰ ਲਓ। ਪਰ ਚੜ੍ਹਦੀ ਕਲਾ ਵਾਲੇ ਗੁਰਸਿੱਖ ਦੁਨੀਆ ਵੱਲ ਨਹੀਂ ਵੇਖਦੇ, ਉਹ ਆਪਣੇ ਸਤਿਗੁਰ ਵੱਲ ਵੇਖਦੇ ਨੇ। ਨਹੀਂ ਤਾਂ ਦੀਨ ਗਵਾਇਆ, ਬਸ ਇਹ ਨਾ ਪਿੱਛੇ ਲੱਗ ਜੀ ਕਿਤੇ ਇਹਨਾਂ ਦੇ, ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ, ਗੁਰੂ ਦੇ ਨਾਲ ਤੁਰਨਾ ਤੂੰ, ਗਾਫਲੇ ਆਪਣੇ ਆਪਣਿਆਂ ਹੱਥਾਂ ਨਾਲ ਆਪਣਿਆਂ ਪੈਰਾਂ ਤੇ ਆਪ ਕੁਹਾੜਾ ਨਾ ਮਾਰੀ। ਸਤਿਗੁਰਾਂ ਵਾਲੇ ਬਚਨ ਪੱਲੇ ਬੰਨ ਕੇ ਰੱਖ, ਸੱਚ ਤੇ ਪਹਿਰਾ ਦੇ, ਸੱਚ ਤੇ। 1.25 ਲੱਖ ਨਾਲ ਲੜਨ ਨਾਲੋਂ ਘੱਟ ਹੈ ਕਿਤੇ, ਅੱਜ 1.25 ਲੱਖ ਨਾਲੋਂ ਲੜਨ ਤੇ ਲੜਨ ਤੋਂ ਘੱਟ ਹੈ। ਜਦੋਂ ਗੁਰਬਾਣੀ ਦਾ ਸੱਚ, ਤਾਂ ਹੀ ਤੇ ਲੋਕੀ ਕਹਿੰਦੇ ਕਥਾ ਦੀ ਲੋੜ ਹੀ ਨਹੀਂ, ਇਕੱਲਾ ਕੀਰਤਨ ਹੀ ਕਰੀ ਚੱਲੋ। ਮੈਂ ਇੱਕ ਦੋ ਜਗ੍ਹਾ ਗਿਆ, ਮੈਨੂੰ ਇੱਕ ਵਾਰੀ ਦਿੱਲੀ 'ਚ ਕਿਹਾ ਸੀ, ਕਹਿੰਦੇ ਬਾਬਾ ਜੀ ਸ਼ਰਾਬ ਤੇ ਨਾ ਬੋਲਿਓ। ਮੈਂ ਕਿਹਾ ਕਿਉਂ? ਕਹਿੰਦੇ ਪ੍ਰਧਾਨ ਜੀ ਪੀਂਦੇ ਨੇ। ਮੈਂ ਕਿਹਾ ਫਿਰ ਤੇ ਜ਼ਰੂਰ ਬੋਲਾਂਗੇ। ਜਦੋਂ ਆਪਾਂ ਇੱਦਾਂ ਵਿਚਾਰ ਕਰਦੇ ਹਾਂ ਇੱਥੇ, ਤੇ ਚਲੋ ਵਿਦੇਸ਼ਾਂ 'ਚ ਕਦੇ ਕੋਈ ਪ੍ਰੋਬਲਮ, ਵੈਸੇ ਸਾਨੂੰ ਤੇ ਨਹੀਂ ਕੋਈ ਕਹਿੰਦਾ, ਪਰ ਫਿਰ ਵੀ ਆਮ ਬੰਦਿਆਂ ਨੂੰ ਤੇ ਬਹੁਤ ਪ੍ਰੋਬਲਮ ਹੈ। ਗੁਰੂ ਘਰ ਦੇ ਗ੍ਰੰਥੀਆਂ ਵਜ਼ੀਰਾਂ ਨੂੰ ਪੁੱਛ ਕੇ ਵੇਖੋ, ਬੜੀ ਜਾਨ ਔਖੀ ਕਰਦੇ ਨੇ ਲੋਕ। ਗ੍ਰੰਥੀ ਜਿਹੜਾ ਬੋਲੇ ਕਹਿਣਗੇ ਚੱਕ ਕਸ਼ਹਿਰਾ ਤੌਲੀਆ ਭੱਜ ਜਾ ਬਾਬਾ, 5000 ਲੈਣਾ ਲੈ ਲੈ, ਤੂੰ ਆ ਨਾ ਬੋਲ, ਸਾਡੀ ਇਨਸਲਟ ਕਰਦਾ ਤੂੰ, ਸਾਡੀ ਬੇਇੱਜ਼ਤੀ ਕਰਦਾ, ਗੁਰਦੁਆਰੇ ਸਵੇਰੀ ਲੱਗ ਜਾਂਦਾ ਰੌਲਾ ਪਾਉਣ, ਇੱਦਾਂ ਗੱਲਾਂ ਕਰਦੇ। ਤਾਂ ਹੀ ਤੇ ਪਲੇਟਫਾਰਮ ਚਾਹੀਦਾ ਹੈ। ਹੁਣ ਗੁਰਦੁਆਰੇ ਵਿੱਚ ਬੈਠਾ ਹੋਵਾਂ ਅਸੀਂ, ਪਤਾ ਨਹੀਂ ਕਿੰਨੇ ਕੁ ਬਦਲਨੇ ਸੀ ਹੁਣ ਤੱਕ, ਚੱਲ ਉੱਥੇ ਬੈਠੇ ਤੇ ਹਾਂ ਨਾ। ਜੇ ਅਸੀਂ ਪਿੰਡ ਦੇ ਗੁਰਦੁਆਰੇ 'ਚ ਮੈਂ ਹੁੰਦਾ ਨਾ, ਤੇ ਹੁਣ ਨੂੰ ਮੈਨੂੰ ਲੱਗਦਾ ਸਾਡਾ ਤੇ ਸਾਨੂੰ ਤੇ ਆ ਕੀ ਹੁੰਦੇ ਨੇ, ਤੁਰੇ ਫਿਰਦੇ ਨੇ ਜਿਹੜੇ, ਗੱਡੀ ਲੁਹਾਰਾ ਵਾਂਗੂ ਤੁਰੇ ਹੀ ਰਹਿਣਾ ਸੀ, ਉਹ ਵੀ ਕਿਤੇ ਟਿੱਕ ਕੇ ਬਹਿ ਜਾਂਦੇ ਨੇ, ਸਾਨੂੰ ਕਿੰਨੇ ਬਹਿਣ ਦੇਣਾ ਸੀ, ਭੱਜੋ ਇੱਥੋਂ ਭੱਜੋ, ਸਾਡੇ ਤੇ ਰੋਜ਼ ਰੌਲਾ ਪੈਂਦਾ। ਹੁਣ ਅਗਲਾ ਕਹਿੰਦਾ ਅਸੀਂ ਗੁਰਦੁਆਰੇ 'ਚ ਨਹੀਂ, ਤੇ ਨਾ ਸਹੀ ਅਸੀਂ ਚੱਲੇ ਹਾਂ, ਚੱਲ ਬਣਾਇਆ ਸਾਰੀ ਸੰਗਤ ਨੇ ਰਲ ਕੇ ਐ, ਤਾਂ ਕਰਕੇ ਪਲੇਟਫਾਰਮ ਵੀ ਚਾਹੀਦਾ ਹੈ। ਆਖੋ ਸਤਨਾਮ, ਹਾਂ ਭਾਈ ਇਹਦੀ ਵੀ ਲੋੜ ਹੈ। ਤੁਸੀਂ ਬੈਠ ਕੇ ਜਿੱਥੇ ਸੱਚ ਦੀ ਆਵਾਜ਼ ਉਠਾ ਸਕੋ, ਪਰ ਚਲੋ ਜੋ ਕਹਿ ਰਿਹਾ ਉਹਦੇ ਵੱਲ ਧਿਆਨ ਦਿਓ। ਬਹੁਤ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ, ਬਸ ਆ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਕਾਰਨ ਹੀ ਆ ਹੈ, ਬਸ गुरु ग्रंथ साहब वर्गा सच नहीं। ये जड़ियां पंगतियां गुरु अर्जन देव जी दियां ने हुण गुरु ग्रंथ साहब च लिखियां ने, इहदा मतलब अज दे राजियां नूं वी महाराज करडे हत्थीं लैंदे ने। गुरु ग्रंथ साहब आखो सतनाम आ दस दिओ करो अगे, अज आला राजा भी सीधा हो जाए जे सुनाइए, पर आपां रमाले ही देई जांदे आ। होर रमाला दे दिओ, इक होर दे दिओ, होर रमाला चाड़ दिओ, इक होर चाड़। मैं कल भी गया सी, रमाला चुक के वेखो लिखिया की। जे ज्ञान फैलेगा गुरसाखी जोत प्रगट हो जाए, चानण हो जाएगा, जोत चानण हो जाएगा, सारे पासे रोशनी रोशनी हो जाएगी। आ लोकी जेड़े हनेरिया च धक्के जे खांदे फिरदे ने ना, आ जेड़े नौजवान मेरे वीर मेरे भरा कहिंदे आ साडा फ्यूचर कोई नहीं, चानण हो जाएगा सारा भी जिंदगी किदां जिउणी है। गल नहीं करन देणगे किसे नूं, पढ़े लिखे बच्चे नौजवान यह गल नहीं करन देणगे, चानण इन्ना हो जाणा इन्हां दी जिंदगी च, ठोकरां खाणियां बंद हो जाणगियां। जे आ चानण फैल गया, जे दिमाग च बह जी बह गई गल, साडा शुरू तो ही नुकसान होया, अज भी हो रहा है, अज भी यही जोर दिता जा रहा है भी बस तुसी इदां ही मत्था टेकी चलो, खंड पाठ करा लो, बस होर समझण दी लोड़ नहीं। समझना है, समझे बिना भाई जिंदगी बदलती नहीं। हुण पंगती फिर पढ़ो शुरू तो। हाँ जी, जिसके अंतर राज अभिमान सो नरक पाती होवत स्वान। सुनो, जिदे अंदर राज दा मान होवे, राजा माड़ा नहीं, राज दा मान ना करे। महाराजा रणजीत सिंह भी सी ना, बच्चे मारदे ने पत्थर बेरी दे, राजे दे बजिया चढ़ गया नालदियां नूं गुस्सा। ओ कहिंदे ने भई गुस्सा चढ़िया नालदियां नूं, कहिंदे रुक जो इहनूं कहना कुछ नहीं, बच्चियां नूं इधर सुनियो, बच्चियां नूं कहना कुछ नहीं। कहिंदे जी क्यों? कहिंदे इहनां नूं कुछ ना कुछ दिओ भर के, मठियाईयां दित्तियां, हीरे दिते। कहिंदे क्यों? कहिंदे बेरी नूं वट्टे मारे ने, बेरी इहनां नूं कुछ दिंदी आ जिन्हां ने राजे नूं वट्टा मारिया। महाराजे रणजीत सिंह, मैं भी कुछ देना है। इदां दा भाव नहीं ना है, इदां दे राजे जेडे भला सोचते होण, साडा समाज दा भला सोचते हो। सो इस करके धन गुरु अर्जन देव सच्चे पातशाह कहिंदे ने, जिस दे अंदर राज दा अभिमान है उस राजे दी गल है। कोई राजा चंगा मंत्री कोई ना कोई हो सकता है, होवे कोई MLA कोई राजा वजीर चंगा भी हो सकता है, पर बहुतात तो अज उन्हां लोकां दी है ते उन्हां दी बाबत सतगुरु कहिंदे ने ओह ते भाई नरक दा कुत्ता है जिहड़ा राज दा मान करदा है, राज दा मान करदा है, नरक दा कुत्ता है। तुसी कहोगे किवें भी इदां साडे सामने मर के नरक दा कुत्ता बनेगा भी ओह जिहड़ा बत्तियां च जांदा है? नहीं नहीं, वह जेड़ा आम गरीब लोगों बददुआवां लैंदा ना रोज, उन्हूं मखमली सेजा ते भी नींद नहीं आउंदी, बहुत ही औखा हुंदा। आखो सतनाम, यह तो तुसी सुनदे ही हो। बाबा फरीद साहब कहिंदे ने, मालका तेनू भुला के मैं बैड ते नहीं सौंदा, मैं ते चिंता ते सौंदा। चिंत खटोला वाण दुख ਬਿਰਹ ਵਿਸ਼ਾਵਣ ਲੇਵ, ਇਹੋ ਮਹਾਰਾ ਜੀਵਣਾ। ਤੂੰ ਸਾਹਿਬ ਸੱਚੇ ਵੇਖ, ਤੈਨੂੰ ਭੁਲਾ ਕੇ ਬੈੱਡ ਕਾਹਦਾ ਹੈ? ਇਹ ਲੋਕਾਂ ਨੂੰ ਬੈੱਡ ਲੱਗਦਾ ਹੈ, ਇਹ ਤੇ ਚਿੰਤਾ ਤੇ ਸੁੱਤਾਂ ਚਿੰਤਾ ਤੇ। ਮੈਨੂੰ ਮੇਰੀ ਬੇਨਤੀ ਸਮਝਿਓ, ਆਪਾਂ ਜਿੰਨੇ ਵੀ ਰੱਬ ਨਾਲੋਂ ਟੁੱਟੇ ਹਾਂ ਬੈੱਡ ਤੇ ਨਹੀਂ ਸੌਂਦੇ, ਚਿੰਤਾ ਤੇ ਸੌਂਦੇ ਹਾਂ। ਸੱਚ ਨਾਲੋਂ ਟੁੱਟੇ ਹਾਂ, ਜਿੰਨੇ ਵੀ ਟੈਨਸ਼ਨ ਰਹੇਗੀ ਸਟ੍ਰੈਸ ਰਹੇਗੀ, ਸੱਚ ਨਾਲੋਂ ਟੁੱਟ ਜਾਣਾ ਕੀ ਹੈ? ਬੱਚਿਆਂ ਨਾਲ ਬੱਚਿਆਂ ਤੋਂ ਧੋਖਾ ਕਰ, ਘਰਵਾਲੀ ਤੋਂ ਘਰਵਾਲੀ ਨਾਲ ਧੋਖਾ ਕਰ, ਪਰਿਵਾਰ ਨਾਲ ਧੋਖਾ ਕਰ, ਸਮਾਜ ਨਾਲ ਧੋਖਾ ਕਰ। ਆਪਣੀਆਂ ਨਜ਼ਰਾਂ ਵਿੱਚ ਸ਼ੀਸ਼ੇ ਅੱਗੇ ਖੜਾ ਆਪ ਹੀ ਗਿਰ ਗਿਆ ਨਾ, ਫਿਰ ਨੀਂਦ ਨਹੀਂ ਆਉਂਦੀ ਸੁੱਖ ਦੀ। ਕਿਉਂ ਭਲਾ? ਤੁਸੀਂ ਸੁਣਦੇ ਹੀ ਹੋ, ਇੱਦਾਂ ਇੱਦਾਂ ਦਿਲ ਕਰਦਾ ਰਹਿੰਦਾ, ਹਾਏ ਦੁਨੀਆਂ ਨੂੰ ਪਤਾ ਨਾ, ਹਾਏ ਸਮਾਜ ਨੂੰ ਪਤਾ ਨਾ ਲੱਗ ਜੇ, ਘਰ ਵਾਲੀ ਨੂੰ ਪਤਾ ਨਾ ਲੱਗ ਜੇ, ਮਾਪਿਆਂ ਨੂੰ ਪਤਾ ਨਾ ਲੱਗ ਜੇ, ਮੇਰਾ ਜਿਹੜਾ ਵੀ ਵੀਰ ਜਿਹੜੀ ਵੀ ਭੈਣ ਸੱਚ ਨਾਲੋਂ ਟੁੱਟ ਗਈ ਹੈ ਉਹ ਚਿੰਤਾ ਤੇ ਸੌ ਰਹੀ ਹੈ, ਡਰ ਲੱਗਦਾ ਮੇਰਿਆਂ ਭਰਾਵਾਂ ਨੂੰ ਪਤਾ ਨਾ ਲੱਗ ਜੇ, ਤੇ ਭਰਾ ਕਹਿੰਦਾ ਮੇਰੀਆਂ ਭੈਣਾਂ ਨੂੰ ਮੇਰੇ ਪਰਿਵਾਰ ਨੂੰ, ਨੌਜਵਾਨ ਕਹਿੰਦਾ ਪਤਾ ਨਾ ਲੱਗ ਜੇ, ਉਹ ਸੁੱਖ ਦੀ ਨੀਂਦ ਨਹੀਂ ਸੌ ਸਕਦਾ। ਅੱਜ ਦੇ ਅਰਥ ਨੇ, ਅੱਜ ਦੇ ਹਿਸਾਬ ਨਾਲ ਉਹ ਚਿੰਤਾ ਤੇ ਸੌਂਦਾ, ਫਿਰ ਉਹਦੀ ਜਾਨ ਬਹੁਤ ਔਖੀ ਹੁੰਦੀ ਹੈ ਭਾਈ। ਇਸ ਕਰਕੇ ਨਰਕ ਦਾ ਕੁੱਤਾ ਮਰ ਕੇ ਬਣੇਗਾ ਨਾ, ਉਹ ਤੇ ਅੱਜ ਵੀ ਔਖਾ ਹੈ, ਅੱਜ ਵੀ ਕੁੱਤਾ ਹੀ ਨਹੀਂ ਕਿਹਾ, ਕਹਿੰਦੇ ਨਰਕ ਦਾ ਕੁੱਤਾ ਹੈ ਜਿਹੜਾ ਸੱਚ ਤੇ ਪਹਿਰਾ ਨਹੀਂ ਦਿੰਦਾ। ਰਾਜਾ ਕੋਈ ਹੋਵੇ ਸੱਚ ਤੇ ਨਹੀਂ ਖੜਾ ਜਿਹੜਾ। ਅਗਲਾ ਟੀਕਾ ਸੁਣਿਓ, ਜਵਾਨੀ ਦੇ ਲਾਇਆ, ਜਵਾਨੀ ਦੇ ਲਾਇਆ ਟੀਕਾ। ਹਾਂਜੀ, ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਕਮਾਲ ਹੋ ਗਈ, ਇੱਕ ਤੇ ਹੈ ਜਵਾਨੀ, ਇੱਕ ਹੈ ਆਪਣੇ ਆਪ ਨੂੰ ਵੀ ਹਾਂ ਹੈਗੇ ਹਾਂ ਅਸੀਂ ਕੁਛ। ਨੌਜਵਾਨੋ ਤੁਸੀਂ ਸੁਣਿਓ ਵੀਰੋ, ਇੱਕ ਤੇ ਜਵਾਨੀ ਆਉਣੀ ਹੈ, ਨੋਰਮਲ ਗੱਲ ਹੈ ਵੀ ਜਦੋਂ ਬੰਦਾ 16 ਤੋਂ ਟੱਪ ਗਿਆ ਜਵਾਨੀ ਆ ਗਈ, ਇੱਕ ਨੋਰਮਲ ਹੈ ਵੀ ਆਈ ਜਵਾਨੀ, ਚੱਲਦੀ ਹੈ ਜਵਾਨੀ, ਲੰਘ ਗਈ ਜਵਾਨੀ ਪਤਾ ਹੀ ਨਹੀਂ। ਇੱਕ ਹੁੰਦਾ ਵੀ ਅਸੀਂ ਕੁਝ ਹੈਗੇ ਹਾਂ, ਆਖੋ ਸਤਨਾਮ ਲੈ। ਇੱਕ ਜਵਾਨੀ ਆਉਂਦੀ ਹੈ ਨਾ ਜਿਹੜੀ ਬੜੇ ਰੰਗ ਤਮਾਸ਼ੇ ਕਰਦੀ ਹੈ, ਬੜਾ ਕੁਝ ਕਰਾਉਂਦੀ ਹੈ ਜਵਾਨੀ, ਵੀ ਤੈਨੂੰ ਬਹੁਤੀ ਜਵਾਨੀ ਚੜੀ ਹੈ, ਦੁਨੀਆ ਹੀ ਜਵਾਨ ਹੁੰਦੀ। ਹਾਕੀਆਂ ਵਾਲੀ ਜਵਾਨੀ, ਸਾਰੀ ਸਾਰੀ ਰਾਤ ਬਾਹਰ ਫਿਰਨ ਵਾਲੀ ਜਵਾਨੀ, ਬੋਤਲ ਹੱਥ ਵਿੱਚ ਫੜ ਕੇ ਸਟੇਜਾਂ ਤੇ ਨੱਚਣ ਵਾਲੀ ਜਵਾਨੀ, ਉਹ ਜਵਾਨੀ ਦੀ ਗੱਲ ਕਰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿਗੜੀ ਜਵਾਨੀ ਨੂੰ ਟੀਕਾ ਲਾਉਂਦੇ ਨੇ, ਕਹਿੰਦੇ ਕਰੋ ਸਿੱਧਾ, ਆਖੋ ਸਤਨਾਮ। ਹਾਂਜੀ, ਡਾਕਟਰ ਕਈ ਵਾਰੀ ਨਾ ਨਿਆਣਾ ਨਾਲ ਸਿੱਧਾ ਹੋਵੇ ਫਿਰ ਕਹਿੰਦੇ ਕਰ ਸਿੱਧਾ ਇਹਨੂੰ, ਫਿਰ ਉਹਨੂੰ ਟੀਕਾ ਲਾਇਆ ਗੁਰੂ ਅਰਜਨ ਦੇਵ ਜੀ, ਕਰੋ ਇਹਨੂੰ ਠੀਕ। ਫਿਰ ਕੀ ਕਹਿੰਦੇ ਨੇ, ਕਹਿੰਦੇ ਜਿਹੜਾ ਕਹਿੰਦਾ ਮੈਂ ਜੋ ਬਨਵੰਤ ਤੇ ਹੰਕਾਰਿਆ ਜਾਂਦਾ ਹੈ, ਮਾਂ ਦੀ ਨਹੀਂ ਸੁਣਦਾ, ਮਾਂ ਕਹਿੰਦੀ ਵੇ ਪੁੱਤ ਬਾਹਰ ਨਾ ਫਿਰਿਆ ਕਰ, ਧੱਕੇ ਖਾਂਦਾ ਪੁੱਤਰਾ ਓਏ ਘਰ ਮੋੜਾਇਆ ਕਰ, ਮੈਂ ਤੈਨੂੰ ਉਡੀਕਦੀ ਹਾਂ ਰਾਤ ਨੂੰ, ਮੈਨੂੰ ਨੀਂਦ ਨਹੀਂ ਆਉਂਦੀ ਜਦੋਂ ਘਰੋਂ ਬਾਹਰ ਨਿਕਲ ਜਾਂਦਾ ਹੈ, ਪੁੱਤ 8 ਵਜੇ ਘਰ ਵੜ ਜਾਇਆ ਕਰ, ਆ ਯਾਰਾਂ ਬੇਲੀਆਂ ਚ ਕਮਲਿਆਂ ਵਾਂਗੂ ਸਾਰੀ ਰਾਤ ਨਹੀਂ ਫਰੀਦਾ। ਅੱਗੋਂ ਕਹਿੰਦਾ ਬੁੜੀਏ ਚੁੱਪ ਕਰ ਜਾ, ਤੈਨੂੰ ਕੀ ਪਤਾ ਮੇਰੇ ਯਾਰਾਂ ਨੂੰ ਮਾੜਾ ਨਾ ਆਖੀ। ਹਾਂਜੀ, ਏਦਾਂ ਕਰਦੇ ਨੇ ਨਾ, ਆਪਣਾ ਪਰਾਇਆ ਨਾ ਪਤਾ ਹੀ ਨਹੀਂ ਵੀ ਆਪਣਾ ਕੌਣ ਹੈ ਤੇ ਬਗਾਨਾ ਕੌਣ ਹੈ, ਆਪਣੇ ਤੇ ਪਰਾਏ ਦੀ ਪਛਾਣ ਨਹੀਂ। ਨਸ਼ਾ ਚੜਿਆ ਜਵਾਨੀ ਦਾ, ਨਸ਼ਾ ਮਦ ਹੈ ਨਾ, ਮਦ ਕੱਲੀ ਸ਼ਰਾਬ ਨਹੀਂ, ਜਵਾਨੀ ਦਾ ਵੀ ਨਸ਼ਾ ਹੀ ਹੁੰਦਾ ਹੈ, ਇਹ ਨਸ਼ੇ ਨੇ। ਆਪਣੇ ਬਗਾਨੇ ਲੱਗਦੇ ਨੇ, ਆਪਣੇ ਮਾਪੇ, ਮਾਪੇ ਜਿਹੜੇ ਆਪਣੇ ਨੇ ਉਹ ਤੇ ਐਂ ਲੱਗਦੇ ਨੇ ਵੀ ਇਹ ਬਗਾਨੇ ਨੇ, ਵੈਰੀ ਨੇ ਮੇਰੇ, ਤੇ ਜਿਹੜੇ ਬਗਾਨੇ ਖੁਸ਼ਾਮਦੀਆਂ ਕਰਕੇ ਸ਼ਰਾਬਾਂ ਪੀਂਦੇ ਨੇ ਉਹ ਲੱਗਦੇ ਨੇ ਵੀ ਆਹ ਮੇਰੇ ਆਪਣੇ ਨੇ। ਇਹ ਵਿਗੜੀ ਜਵਾਨੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ। ਭਾਈ ਟੀਕਾ ਲਾਉਂਦੇ ਨੇ, ਉਹਨੂੰ ਸਿੱਧਾ ਕਰਦੇ ਨੇ ਵੀ ਜਿਹੜਾ ਬੰਦਾ ਜਵਾਨੀ ਦਾ ਮਾਣ ਕਰਦਾ ਹੈ, ਕਹਿੰਦੇ ਕੀੜਾ ਹੈ ਗੰਦਗੀ ਦਾ ਕੀੜਾ, ਹਰ ਵੇਲੇ ਗੰਦਗੀ ਚ ਹੈ ਉਹ, ਵਿਕਾਰਾਂ ਦੀ ਗੰਦਗੀ ਦਾ ਕੀੜਾ ਹੈ। ਵੇਖਿਓ ਜੀ, ਜੇ ਤੇ ਨਾ ਸਮਝੇ ਫਿਰ ਤੇ ਗੰਦਗੀ ਦਾ ਕੀੜਾ ਹੈ, ਜੇ ਟੀਕਾ ਲਵਾ ਲੇ ਫਿਰ ਕੌਮ ਦਾ ਹੀਰਾ, ਕੌਮ ਦਾ ਹੀਰਾ। ਸੁਣਿਓ, ਜਿਹੜੇ ਸੁਧਰ ਗਏ ਕੌਮ ਦੇ ਹੀਰੇ ਨੇ, ਜਿਹੜੇ ਨਾ ਸੁਧਰੇ ਬਸ ਉਹ ਗੰਦਗੀ ਦੇ ਕੀੜੇ ਨੇ। ਕਲੀਅਰ ਗੱਲ ਹੈ। ਚਲੋ ਜੀ, ਕੌਮ ਦੇ ਹੀਰੇ ਨਾ ਬਣੋ, ਮਾਪਿਆਂ ਦੇ ਹੀਰੇ ਬਣ ਜਾਓ। ਨੌਜਵਾਨੋ, ਵੀਰੋ, ਭੈਣੋ, ਭੈਣਾਂ ਵੀ ਗੱਲ ਸਮਝਣ, ਭੈਣਾਂ ਵੀ ਹੀਰੇ ਪੁੱਤ ਨੇ। ਪਿਓ ਕਈ ਵਾਰੀ ਧੀ ਨੂੰ ਵੀ ਕਹਿ ਮੇਰਾ ਹੀਰਾ ਹੈ, ਧੀ ਨੂੰ ਵੀ ਕਹਿ ਦਿੰਦਾ ਜੀ ਇਹ ਕੋਈ ਮੁੰਡਿਆਂ ਦੀ ਗੱਲ ਨਹੀਂ ਕੱਲਿਆਂ ਦੀ ਜਿਹੜੀ ਮਾਂ ਪਿਓ ਦੇ ਪੱਗ ਨੂੰ ਪਿਓ ਦੀ ਪੱਗ ਨੂੰ ਧੀ ਦਾਗ ਨਾ ਲਵਾਵੇ ਇੱਜ਼ਤ ਰੱਖੇ ਆਪਣੇ ਮਾਪਿਆਂ ਦੀ ਤੇ ਮਾਂ ਪਿਓ ਕਹਿ ਦਿੰਦੇ ਨੇ ਧੀ ਨੂੰ ਵੀ ਪਿਓ ਕਹਿ ਦਿੰਦਾ ਮੇਰਾ ਪੁੱਤ ਹੈ ਪੁੱਤਰਾਂ ਤੋਂ ਵੱਧ ਕੇ ਹੈ ਇਹ ਦੋਵੇਂ ਗੱਲਾਂ ਆਪਾਂ ਸਮਝੀਏ ਕੌਮ ਦੇ ਹੀਰੇ ਬਣੀਏ ਜੇ ਕੌਮ ਦੇ ਹੀਰੇ ਨਾ ਬਣੇ ਘੱਟ ਤੋਂ ਘੱਟ ਮਾਪਿਆਂ ਦੇ ਹੀਰੇ ਪੁੱਤ ਬਣੇ ਮਾਪਿਆਂ ਦੇ ਹੀਰੇ ਪੁੱਤ ਤੇ ਬਣ ਮਾਪੇ ਤੇ ਕਹਿਣ ਹੀਰਾ ਹੈ ਮਾਪੇ ਤੇ ਕਹਿਣ ਐਸੀ ਮਿਹਰ ਹੋਵੇ ਜੀਵਨ ਇਦਾਂ ਦਾ ਬਣੇ ਪਰ ਜੇ ਧਿਆਨ ਨਾਲ ਸਮਝਾਂਗੇ ਬਣ ਸਕਦਾ ਹੈ ਗੁਰੂ ਜੀ ਨਾਲ ਪਿਆਰ ਹੈ ਫਿਰ ਗੁੱਸਾ ਨਹੀਂ ਹੁੰਦਾ ਫਿਰ ਸਮਝੀਦਾ ਵੀ ਹਾਂ ਫਿਰ ਅੰਦਰੋਂ ਇਦਾਂ ਨਹੀਂ ਆਉਂਦਾ ਵੀ ਲੈ ਇਦਾਂ ਨਹੀਂ ਫਿਰ ਆਉਂਦਾ ਵੀ ਹਾਂ ਸਤ ਬਚਨ ਸੱਚੇ ਪਾਤਸ਼ਾਹ ਸਤ ਬਚਨ ਗੁਰੂ ਅਰਜਨ ਦੇਵ ਜੀ ਅਸੀਂ ਹੀਰੇ ਬਣੀਏ ਕੀਮਤੀ ਬਣੀਏ ਕੀਮਤੀ ਤੇ ਸੱਜਣੋ ਵਿੱਚ ਦੀ ਬੇਨਤੀ ਕਰਦਾ ਗੁਰਮੁਖੋ ਕੀਮਤੀ ਅੰਦਰੋਂ ਬਣੋ ਆਪਾਂ ਨਾ ਹੁਣ ਜ਼ੋਰ ਲਾਉਂਦੇ ਹਾਂ ਅੱਜ ਇੱਕ ਵਿਆਹ ਸੀ ਉਹ ਕਾਰਡ ਲੈ ਕੇ ਆਏ ਮੈਂ ਕਿਹਾ ਕਿੰਨੇ ਦਾ ਛਪਿਆ ਕਹਿੰਦਾ ਜੀ 10 10 ਰੁਪਏ ਦਾ ਇੱਕ ਪਿਆ ਇੱਕ 3-4 ਦਿਨ ਪਹਿਲਾਂ ਕਾਰਡ ਲੈ ਕੇ ਆਏ ਕਹਿੰਦੇ ਜੀ 1000 ਰੁਪਏ ਦਾ ਇੱਕ ਪਿਆ ਇੱਕ 6-7 ਮਹੀਨੇ ਪਹਿਲਾਂ ਸਾਨੂੰ ਕਾਰਡ ਆਇਆ ਵਿਆਹ ਦਾ ਕਮਾਲ ਹੋ ਗਈ ਮੈਂ ਕਿਹਾ ਕਿੰਨੇ ਦਾ ਕਾਰਡ ਬਣਿਆ ਕਹਿੰਦਾ ਜੀ 13000 ਦਾ ਇੱਕ ਬਣਿਆ ਵਿਆਹ ਵਾਲਾ ਕਾਰਡ 13000 ਦਾ ਇੱਕ ਮੈਂ ਕਿਹਾ ਅੱਛਾ ਕਮਾਲ ਹੋ ਗਈ ਫਿਰ ਜੀ ਜਿਹੜਾ ਪੈਲਸ ਹੈ ਉੱਥੇ ਵੀ 3000 ਪਰ ਹੈੱਡ 3000 ਇੱਕ ਬੰਦੇ ਦਾ ਖਾਣਾ ਕਾਰਡ ਮੈਂ ਕਿਹਾ ਕਿੰਨੇ ਕੁ ਬੰਦੇ ਨੇ ਕਹਿੰਦੇ 1000 ਕੁ ਬੰਦਾ ਤੇ ਹੈ ਹੀ ਹੈ ਕਮਾਲ ਹੁਣ ਹਿਸਾਬ ਤੁਸੀਂ ਆਪੇ ਲਾ ਲਓ ਫਿਰ 1000 ਬੰਦੇ ਨੇ ਆਉਣਾ ਹੈ 3-3000 ਇੱਕ ਬੰਦੇ ਦਾ ਖਾਏਗਾ ਬੰਦਾ ਕਿੰਨਾ ਅੱਧਾ ਕਿਲੋ ਖਾਣਾ ਹੋਏਗਾ ਸਾਰਾ ਜੇ ਤੁਸੀਂ ਕੁੱਲ ਮਿਲਾ ਕੇ ਖਾ ਵੀ ਲਵੇ ਵੱਧ ਤੋਂ ਵੱਧ ਕਿਲੋ ਖਾ ਜਾਏਗਾ ਪਰ ਸਿਸਟਮ ਵੀ ਕੀ ਹੈ ਸਾਡਾ ਪਰ ਇੱਕ ਵਿਆਹ ਉਹ ਵੀ ਹੋ ਜਾਣਾ ਹੈ ਵਿਆਹ ਉਹ ਵੀ ਹੋ ਜਾਣਾ ਹੈ ਆਹ ਵੀ ਬਾਹਲਾ ਮਹਿੰਗਾ ਕੀਤਾ ਹੈ ਆਹ ਵੀ ਬਹੁਤ ਮਹਿੰਗਾ ਕੀਤਾ ਹੈ ਆਹ ਚੀਜ਼ ਵੀ ਬਹੁਤ ਮਹਿੰਗੀ ਕੀਤੀ ਹੈ ਇਹ ਉਹ ਕਰਦੇ ਨੇ ਬਹੁਤੇ ਜਿਹੜੇ ਅੰਦਰੋਂ ਸਸਤੇ ਹੁੰਦੇ ਅੰਦਰੋਂ ਸਸਤੇ ਨੇ ਜਿਹੜੇ ਜਿਹੜੇ ਅੰਦਰੋਂ ਗੁਣੀ ਨੇ ਉਹਨਾਂ ਨੂੰ ਦਿਖਾਵਿਆਂ ਦੀ ਲੋੜ ਨਹੀਂ ਪੈਂਦੀ ਅੰਦਰੋਂ ਮਹਿੰਗੇ ਬਣੋ ਮਹਿੰਗੇ ਹੀਰੇ ਹੀਰੇ ਮੈਂ ਗੱਲ ਇੱਥੋਂ ਅੱਗੇ ਥੋੜੀ ਕਰ ਗਿਆ ਹੀਰੇ ਬਣੋ ਅੱਛਾ ਜੀ ਹੀਰੇ ਰੱਖਣ ਵਾਲੀ ਡੱਬੀ ਨੂੰ ਪਤਾ ਕੀ ਕਹਿੰਦੇ ਨੇ ਜਿਹਦੇ 'ਚ ਹੀਰੇ ਰੱਖਦੇ ਨੇ ਲੋਕ ਹੀਰੇ ਰੱਖਣ ਵਾਲੀ ਡੱਬੀ ਨੂੰ ਕਹਿੰਦੇ ਹੁੰਦੇ ਸੀ ਗੁਟਕਾ ਆਖੋ ਸਤਨਾਮ ਜਿਹਦੇ 'ਚ ਆਪਾਂ ਹੀਰੇ ਰੱਖਦੇ ਹਾਂ ਪੁਰਾਣੇ ਸਮਿਆਂ 'ਚ ਲੋਕੀ ਹੀਰੇ ਜਿਹਦੇ 'ਚ ਸੋਨਾ ਰੱਖਣਾ ਹੈ ਹੀਰੇ ਰੱਖਣਾ ਹੈ ਉਹ ਇੱਕ ਡੱਬੀ ਸੀ ਤੇ ਉਹਨੂੰ ਕੀ ਕਹਿੰਦੇ ਸੀ ਵੀ ਇਹ ਡੱਬੀ 'ਚ ਕੀ ਹੈ ਕਹਿੰਦੇ ਹੀਰੇ ਨੇ ਹੀਰੇ ਹੀਰਿਆਂ ਵਾਲੀ ਡੱਬੀ ਨੂੰ ਕਹਿੰਦੇ ਗੁਟਕਾ ਵਾਪਸ ਸਿੱਖਾਂ ਦਾ ਗੁਟਕਾ ਤੇ ਗੁਟਕੇ 'ਚ ਕੀ ਹੀਰੇ ਹੀਰੇ ਸਤਿਗੁਰ ਦੇ ਬਚਨ ਆਖੋ ਸਤਨਾਮ ਸਤਿਗੁਰ ਦੇ ਬਚਨ ਹੀਰੇ ਇਹ ਹੀਰੇ ਸਾਡੀ ਜ਼ਿੰਦਗੀ 'ਚ ਆਣ ਫਿਰ ਮੱਤ ਵਿੱਚ ਰਤਨ ਜਵਾਹਰ ਮਾਣ ਜੇ ਇੱਕ ਗੁਰ ਕੀ ਸਿੱਖ ਸੁਣੀ ਸਿੱਖ ਆਹ ਬਚਨ ਜੇ ਸਾਡੀ ਜ਼ਿੰਦਗੀ 'ਚ ਆ ਜਾਣ ਹੀਰੇ ਬਣ ਜਾਂਗੇ ਇਹ ਗੁਟਕੇ ਗੁਟਕੇ 'ਚ ਜਿਹੜਾ ਬਾਣੀ ਹੈ ਹੀਰੇ ਹੈ ਤੇ ਬਸ ਇਹ ਹੀਰੇ ਸਾਡੇ ਅਸੀਂ ਹੀਰੇ ਬਣ ਗਏ ਬਾਬੇ ਜਿਹੜੇ ਅੰਦਰੋਂ ਮਹਿੰਗੇ ਹੋ ਜਾਣ ਉਹ ਬਾਹਰੋਂ ਸਾਦੇ ਵੀ ਸੋਹਣੇ ਲੱਗਦੇ ਨੇ ਆਖੋ ਸਤਨਾਮ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਕੌਮ ਦੇ ਹੀਰੇ ਬਣਨਾ ਕਿ ਗੰਦਗੀ ਦੇ ਕੀੜੇ ਬਣਨਾ ਭਾਈ ਮੈਂ ਬੇਨਤੀ ਕਰ ਰਿਹਾ ਮੇਰੇ ਵੀਰੋ ਭਰਾਵੋ ਨੌਜਵਾਨੋ ਆਹ ਬਚਨ ਗੁਰੂ ਅਰਜਨ ਦੇਵ ਜੀ ਦਾ ਮੇਰੇ ਸਣੇ ਆਪਾਂ ਪੱਲੇ ਬੰਨੀਏ ਆਪਾਂ ਹੀਰੇ ਬਣੀਏ ਕੌਮ ਦੇ ਜ਼ਿੰਦਗੀ 'ਚ ਗਲਤੀ ਨਾ ਕਰੀਏ ਮਾਪਿਆਂ ਦੇ ਹੀਰੇ ਪੁੱਤ ਬਣੀਏ ਮੇਰੀ ਮਾਂ ਆਪਣੇ ਤੇ ਗੱਲ ਲਾਓ ਸਾਡੀ ਮਾਂ ਜਿੱਥੇ ਮਰਜ਼ੀ ਬੈਠੀ ਹੋਵੇ ਪਰ ਮਾਣ ਕਰੇ ਵੀ ਮੇਰਾ ਪੁੱਤ ਗਲਤੀ ਨਹੀਂ ਕਰੂ ਮੇਰਾ ਪੁੱਤ ਮਾੜਿਆਂ 'ਚ ਨਹੀਂ ਬਹਿਗਾ मेरा पुत मेरा नाम बदनाम नहीं करेगा। हीरे पुत हीरे धीओ तुसी भी भैणा भी धियां मापियां दी पग नूं दाग नहीं लगन देना। कल्ले नौजवानां नूं नहीं कह रहा, शर्म नाल कहना पैंदा दुख नाल। मैनूं कई मावां कहणगियां बाबा जी कल्ले मुंडियां नूं कहिंदे हो, कुड़ियां नूं भी कह दिया करो अजकल समा माड़ा है। तां कह रहा हीरे पुत बन जो हीरे, आ हीरे खरीदने ने आ ने ना जी हीरे, आ बाकी नहीं। पर हुण करिए कि जिन्हां ने जबलियां सुनियां ने गायकां दियां शराब दी बोतल हाथ विच फड़ के ते जिहड़ा पिंड फूकण दियां गल्लां करदा है उहो जे बंदे नूं सुणनगे उहनां नूं आ गुटके वाले हीरे कित्थे चंगे लगणे। गुटके वाले हीरे तां कहिंदा जेड़े कौड़ियां खरीदण वाले आए हुण समझ आएगा उहनां नूं की पता है लाल की हुंदे ने हीरे की हुंदे ने। जेड़े कौड़ियां खरीदण वाले लालां दी की सार जाणदे, कौड़ियां खरीदण वाले लालां दी ना सार जाणदे। जेड़े कौड़ियां खरीदण वाले लालां दी ना सार जाणदे, ਰੱਜ ਕੇ ਤੁਸੀਂ ਬੋਲੋ ਬਈ ਸਾਰ ਜਾਣ ਜੀਆਂ ਦੇ ਹੋਣ ਵਪਾਰੀ ਲਾਲਾ ਜੀ ਦਾ ਸਾਰਦਾ ਜੀਆਂ ਦੇ ਹੋਣ ਵਪਾਰੀ ਲਾਲਾ ਜੀ ਦਾ ਸਾਰਦਾ ਜਿਹੜੇ ਕੋਡੀਆਂ ਦੇ ਹੋਣ ਵਪਾਰੀ ਲਾਲਾ ਜੀ ਦਾ ਸਾਰਦਾ ਜਿਹੜੇ ਕੋਡੀਆਂ ਦੇ ਹੋਣ ਵਪਾਰੀ ਲਾਲਾ ਜੀ ਦਾ ਸਾਰਦਾ ਬਣਨਾ ਕਿ ਗੰਦਗੀ ਦੇ ਕੀੜੇ ਬਣਨਾ ਹੈ। ਅਸੀਂ ਮਨ ਵਿੱਚ ਝਾਤੀ ਮਾਰ ਕੇ ਵੇਖੀਏ ਖੜੇ ਕਿੱਥੇ ਆ। ਆ ਲਾਲ ਇਹਨਾਂ ਦੇ ਵਪਾਰੀ ਬਣੀਏ, ਆ ਜਵਾਹਰਾਤ ਖਰੀਦੀਏ, ਆ ਸਤਿਗੁਰਾਂ ਦੇ ਪਿਆਰੇ ਪਿਆਰੇ ਬਚਨ ਆਪਾਂ ਪੱਲੇ ਬੰਨੀਏ। ਇਹਦੇ ਮਤ ਵਿੱਚ ਨਾ ਜੀ ਵੇਖਿਓ ਇਹੋ ਜਿਹੇ ਬਚਨ ਪੈਦਾ ਹੋਣਗੇ। ਜੇ ਕੋਈ ਬੰਦਾ ਸਲਾਹ ਲਏਗਾ ਨਾ ਤੁਹਾਡੇ ਤੇ ਕਹਿਣਗੇ ਲੱਖਾਂ ਰੁਪਏ ਦੀ ਗੱਲ ਕੀਤੀ ਹੈ। ਆਖੋ ਸਤਨਾਮ। ਹਾਂ ਕੀਮਤ ਹੈ ਕੋਈ? ਕਈ ਬਚਨ ਇੱਦਾਂ ਦੇ ਹੁੰਦੇ ਨੇ ਜਿਹਦੀ ਕੀਮਤ ਕੋਈ ਨਹੀਂ। ਕਈ ਵਾਰੀ ਆਪਾਂ ਸੁਣਦੇ ਨਾ ਵੀ ਲੱਖ ਰੁਪਏ ਦੀ ਗੱਲ ਕੀਤੀ ਹੈ ਬਈ, ਕਈ ਜਬੜੀ ਮਰੀ ਜਾਂਦੇ ਨੇ ਕਈ ਆਪਾਂ। ਅੱਛਾ ਫਿਰ ਮੈਂ ਕਹਿ ਰਿਹਾ ਵੀ ਜਦੋਂ ਬਾਣੀ ਪੜਾਂਗੇ ਸਮਝਾਂਗੇ ਬਸ ਫਿਰ ਇੱਕ ਇੱਕ ਬਚਨ ਲੱਖਾਂ ਦਾ ਕਰੋੜਾਂ ਦਾ ਹੋ ਜਾਏ। ਕਿਉਂਕਿ ਇੱਥੇ ਜਵਾਹਰ ਨੇ, ਹੀਰੇ ਨੇ, ਗਿਆਨ ਹੈ। ਬਸ ਫਿਰ ਜਦੋਂ ਗੱਲ ਕਰੋਗੇ ਵੀ ਹਾਂ ਵੀ ਪੱਗ ਦਸਤਾਰ ਸੋਹਣੀ ਹੈ, ਆਹਾ ਹਾ ਵਿਚਾਰ ਵੀ ਬੜੇ ਸੋਹਣੇ। ਬੰਦਾ ਬੜਾ ਫੱਬਦਾ ਹੈ, ਗੁਰਸਿੱਖ ਹੈ ਵੀ ਦਾੜਾ ਰੱਖਿਆ, ਦਾੜਾ ਚਿੱਟਾ ਹੈ। ਜਦੋਂ ਤੁਸੀਂ ਗੱਲ ਕਰੋਗੇ ਵਿਚਾਰ ਵੀ ਬੜੇ ਸੋਹਣੇ ਚਿੱਟੇ, ਜ਼ਿੰਦਗੀ ਸਾਫ਼ ਸੁਥਰੀ, ਆਪੇ ਹੀ ਆਨੰਦ ਆਉਣਾ। ਜਦੋਂ ਅਗਲਾ ਵੇਖਦਾ ਵੀ ਯਾਰ ਦਾੜਾ ਚਿੱਟਾ ਹੈ, ਵੇਖਣ ਨੂੰ ਬੜਾ ਗੁਰਸਿੱਖ ਹੈ, ਜਦੋਂ ਆਪਾਂ ਗੱਲ ਤੋਰ ਲੈਂਦੇ ਹਾਂ ਤੇ ਮਾਫ ਕਰਨਾ ਉੱਕਾ ਹੀ ਕੋਰੇ ਅੰਦਰ, ਗੱਲਾਂ ਹੀ ਪੁੱਠੀਆਂ ਸਿੱਧੀਆਂ ਜੀ। ਹੁਣ ਕਰ ਹੁਣ ਇਹਦੇ ਲਈ ਕਰੀਏ ਕਿ ਕਲਾਸਾਂ ਲਾਈਏ, ਕਲਾਸਾਂ। ਆਖੋ ਸਤਨਾਮ। ਹਾਂ ਕਲਾਸਾਂ ਲਾਉਣੀਆਂ ਪੈਣਗੀਆਂ, ਮਿਹਨਤ ਕਰਨੀ ਪੈਂਦੀ। ਦੋ ਤਿੰਨ ਸਾਲਾਂ ਵਿੱਚ ਜੇ ਬੱਚੇ ਪੜ੍ਹਨ ਲੱਗ ਜਾਣ, ਤਿੰਨ ਸਾਲਾਂ 'ਚ ਕਥਾਵਾਚਕ ਬਣ ਜਾਂਦਾ, ਤਿੰਨ ਸਾਲ ਦਾ ਕੋਰਸ ਹੁੰਦਾ ਹੈ ਤਿੰਨ ਸਾਲਾਂ 'ਚ। ਇੱਥੇ ਰੋਜ਼ ਆਪਾਂ ਪੜ੍ਹੋ, ਸਮਝਣ ਦੀ ਕੋਸ਼ਿਸ਼ ਕਰ ਲਓ, ਬਸ ਦੋ ਤਿੰਨ ਸਾਲਾਂ 'ਚ ਹੀ ਮਿਹਰ ਹੋ ਜਾਣੀ ਹੈ ਭਾਈ। ਇਹ ਤਾਂ ਰੋਜ਼ ਰੋਜ਼ ਤਰੱਕੀ ਹੋਏਗੀ, ਰੋਜ਼। ਤਾਂ ਕਰਕੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਰ। ਹੀਰੇ ਕੌਮ ਦੇ ਬਣੇ ਨਹੀਂ, ਹੀਰੇ ਬਣੇ ਬਾਬਾ ਬੋਤਾ ਸਿੰਘ, ਬਾਬਾ ਬੋਲੋ ਗਰਜਾ ਸਿੰਘ, ਇਹ ਦੋ ਸੀ। ਚਾਰ ਵੱਜਣ ਚ 15 ਮਿੰਟ ਰਹਿੰਦੇ ਨੇ, ਮੈਂ ਚਾਹੁੰਦਾ ਕਿ ਤੁਸੀਂ ਮੈਨੂੰ 5-7 ਮਿੰਟ ਦੇ ਦਿਓ, ਆਪਾਂ 4 ਵਜੇ ਤੋਂ ਪਹਿਲਾਂ ਹੀ ਭੋਗ ਪਾ ਦਿਆਂਗੇ। ਪਰ ਹਿਲ ਜੁਲ ਨਾ ਕਰਿਓ ਇਹੋ ਜਿਹੇ ਟਾਈਮ। ਕੱਲ੍ਹ ਵੀ ਮੈਂ ਵੇਖਿਆ ਸੀ 4 ਵਜੇ ਥੋੜ੍ਹੀ ਜਿਹੀ ਹਿਲ ਜੁਲ ਹੋ ਰਹੀ ਸੀ। ਇਤਿਹਾਸ 'ਤੇ ਵੈਸੇ ਲੋੜ ਨਹੀਂ ਪੈਂਦੀ, ਗੁਰਬਾਣੀ ਨੂੰ ਸਮਝ ਲਈਏ ਬਸ, ਇਹੀ ਸਮਝ ਆ ਰਹੀ ਹੈ ਜਾਂ ਤਾਂ ਲੋੜ ਵੀ ਸਮਝ ਨਾ ਆਵੇ, ਸਮਝ ਤਾਂ ਆ ਰਹੀ ਸਾਰੀ। ਹੁਣ ਮੰਨਣ 'ਤੇ ਗੱਲ ਖੜੀ ਹੈ, ਕਬੀਰ ਸਾਚਾ ਸਤਿਗੁਰ ਜੋ ਸਿੱਖਾਂ ਮੈਂ ਅੰਧੇ ਇੱਕ ਨਾ ਜੋ ਵਾਸ ਵਜਾਈਏ। ਉਹ ਕਰੀਏ ਕਿ ਅੰਨਿਆਂ ਨੂੰ ਕਹਿੰਦੇ ਇੱਕ ਨਹੀਂ ਲੱਗਦੀ, ਸਮਝ ਤਾਂ ਆਉਂਦੀ ਹੈ, ਮੰਨਈਏ ਤਾਂ ਹੈ ਨਾ, ਸਮਝ ਤਾਂ ਸਾਰੀ ਆਉਂਦੀ, ਸਾਖੀ ਵੀ ਤਾਂ ਹੁੰਦੀ ਵੀ ਸਮਝ ਆ ਜਾਏ, ਪ੍ਰਸੰਗ ਤਾਂ ਹੁੰਦਾ। ਇਹ ਦੋ ਨੇ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ, ਨੂਰਦੀਨ ਦੀ ਸਰਾਂ ਕੋਲ ਇਹਨਾਂ ਨੇ ਲੰਘ ਰਹੇ ਨੇ, ਤਰਨ ਤਾਰਨ ਸਾਹਿਬ ਵੱਲੋਂ ਇਸ਼ਨਾਨ ਕਰਕੇ ਆਏ ਨੇ। ਉਦੋਂ ਸਮਾਂ ਮਾੜਾ ਹੈ, ਇਹੋ ਜਿਹੇ ਮਾੜੇ ਸਮੇਂ ਅੱਜ ਨਹੀਂ ਜੀ ਕਦੀ ਆਏ, ਹੁਣ ਤੇ ਬਹੁਤ ਘੱਟ ਹੈ। ਹੁਣ ਤੁਸੀਂ ਇੱਥੋਂ ਨਾ ਤੁਰ ਪਓ ਅੰਮ੍ਰਿਤਸਰ ਨੂੰ ਦਰਸ਼ਨ ਕਰਨ ਚੱਲੋ, ਤੁਸੀਂ ਹੁਣ ਜਾਓਗੇ ਤੇ ਸਵੇਰੇ ਤੁਰੋ, ਸ਼ਾਮ ਨੂੰ ਘਰ ਮੋੜੋ, ਮੱਥਾ ਟੇਕੋ, ਇਸ਼ਨਾਨ ਕਰੋ, ਮੋੜੋ। ਚੇਤਾ ਰੱਖਿਓ ਜੀ, ਨਾ ਅੰਗਰੇਜ਼ਾਂ ਵੇਲੇ ਸਮਾਂ ਆਇਆ ਤੇ ਨਾ ਮੁਗਲਾਂ ਵੇਲੇ, ਇਹ ਤੇ ਹੁਣ ਮੌਜਾਂ ਲੱਗੀਆਂ ਨੇ। ਹੁਣ ਇੰਨਾ ਆਪਾਂ ਜਾ ਸਕਦੇ, ਸਵੇਰੇ ਜਾਓ ਸ਼ਾਮ ਨੂੰ ਮੋੜ ਆਵਾਂਗੇ, ਕੋਈ ਰੋਕ ਟੋਕ ਨਹੀਂ। ਪਹਿਲਾਂ ਨਹੀਂ ਸੀ, ਇਹ ਤਾਂ ਕਿਹੜੀ ਕਥਾ ਹੁੰਦੀ ਸੀ, ਕਿਹੜੇ ਕਿਹੜੇ ਲੱਭਦੇ ਸੀ ਕਿਤੇ। ਅੱਜ ਕੱਲ੍ਹ ਤੇ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਵੀ ਬੈੱਡ ਤੇ ਬੈਠਾ, ਸੋਫੇ ਤੇ ਬੈਠਾ, ਚਾਹ ਦੀਆਂ ਚੁਸਕੀਆਂ ਲੈਂਦਾ, ਸਾਹਮਣੇ ਕਥਾ ਚੱਲਦੀ ਹੈ, ਹੋਰ ਕੀ ਭਾਲਣਾ ਹੈ। ਏਦੂ ਵਧੀਆ ਸਮਾਂ ਤੇਰੇ ਲਈ ਕਿੱਥੋਂ ਆ ਜੇ। ਫਿਰ ਕਹਿੰਦਾ ਬੋਲੋ ਕਲ ਯੁੱਗ, ਕੋਈ ਕਲ ਯੁੱਗ ਨਹੀਂ, ਕਲ ਯੁਗੀ ਆ ਤੇਰੇ ਅੰਦਰ, ਕਲ ਯੁੱਗ ਹੈ। ਤੂੰ ਟੀਵੀ ਬੰਦ ਕਰ ਦਿੰਦਾ ਉਦੋਂ ਅੰਦਰ ਹੁੰਦਾ ਕਲਯੁਗ, ਗੁਰਬਾਣੀ ਚ ਐਗਜ਼ੈਂਪਲ ਹੈ। ਕਲਯੁਗ ਬਾਹਰ ਨਹੀਂ ਆਇਆ ਕਦੀ ਵੀ, ਅੰਦਰ ਆਉਂਦਾ ਕਲਯੁਗ ਬੰਦੇ ਨੂੰ। ਜੇ ਯਾਦ ਰਿਹਾ ਮੈਂ ਕੱਲ ਇਸ ਟੋਪਿਕ ਤੇ ਬੇਨਤੀ ਕਰਾਂਗਾ, ਕਲਯੁਗ ਬਾਹਰ ਨਹੀਂ ਆਉਂਦਾ, ਅੰਦਰ ਆਉਂਦਾ। ਗੁਰਬਾਣੀ ਚ ਇਹ ਗੱਲ ਕਹੀ ਹੈ ਵੀ ਕਲਯੁਗ ਬਾਹਰ ਨਹੀਂ ਹੁੰਦਾ। ਇਤਿਹਾਸ ਕਹਿੰਦਾ ਗੁਰੂ ਨਾਨਕ ਜੀ ਨੂੰ ਕਲਯੁਗ ਮਿਲਿਆ, ਮਹਾਰਾਜ ਕਹਿੰਦੇ ਕਿਤੇ ਦੇਸ਼ ਨਾ ਆਇਆ ਸੁਣੀਏ, ਤੇ ਸੁਣਿਆ ਹੀ ਨਹੀਂ ਕਿਤੇ ਆਇਆ, ਤੀਰਥ ਪਾਸ ਨਾ ਬੈਠਾ। ਕਲਯੁਗ ਕਹਿੰਦੇ ਬਾਹਰ ਤੇ ਆਇਆ ਹੀ ਨਹੀਂ, ਗੁਰਬਾਣੀ ਇਹ ਕਹਿੰਦੀ ਹੈ। ਇਤਿਹਾਸ ਕਹਿੰਦਾ ਗੁਰੂ ਨਾਨਕ ਜੀ ਨੂੰ ਕਲਯੁਗ ਮਿਲਿਆ। ਇਤਿਹਾਸ ਤੇ ਗੁਰਬਾਣੀ ਚ ਤੇ ਫਿਰ ਫਰਕ ਹੈ ਨਾ। ਇਹ ਤੇ ਫਿਰ ਹੁਣ ਸਾਨੂੰ ਵੇਖਣਾ ਪੈਣਾ ਵੀ ਸੱਚ ਕੀ ਹੈ। ਗੁਰੂ ਗ੍ਰੰਥ ਸਾਹਿਬ ਝੂਠ ਨਹੀਂ ਬੋਲਦੇ, ਇਤਿਹਾਸ ਬੰਦਿਆਂ ਦਾ ਲਿਖਿਆ। ਆਖੋ ਸਤਨਾਮ, ਗੁਰੂ ਝੂਠ ਨਹੀਂ ਬੋਲਦਾ, ਭਰੋਸਾ ਇਹ ਭਰੋਸਾ ਕਰੋ ਵੀ ਗੁਰੂ ਝੂਠ ਨਹੀਂ ਬੋਲਦਾ। ਗੁਰੂ ਜੀ ਸੱਚ ਕਹਿੰਦੇ ਨੇ, ਗੁਰਬਾਣੀ ਚ ਜੋ ਲਿਖਿਆ ਹੈ ਸੱਚ, ਇਤਿਹਾਸ ਬੰਦਿਆਂ ਦਾ ਲਿਖਿਆ। ਬੜਾ ਕੁਝ ਬਣ ਜਾਂਦਾ ਹੈ, ਬਣਾਇਆ ਜਾਂਦਾ ਜੀ ਕਈਆਂ ਨੇ, ਕਈਆਂ ਤੇ ਬਾਬਿਆਂ ਨੇ ਪਿੰਡਾਂ 'ਚ ਜਾ ਕੇ ਵੀ ਇੱਥੇ ਐਂ ਹੋਇਆ। ਇੱਕ ਹੈ ਸੀ ਬਾਬਾ ਬੜਾ, ਉਹ ਬੜਾ ਤੇਜ਼ ਦਿਮਾਗ ਸੀ, ਉਹ ਵੜ ਗਿਆ ਦੋ ਪੱਗਾਂ ਸਿਰ ਤੇ ਬੰਨ ਲਈਆਂ, ਉਹ ਥੱਲਿਓਂ ਦੀ ਬੰਨ ਲਈ ਉਹਨੇ ਚਿੱਟੀ, ਉੱਪਰ ਦੀ ਬੰਨ ਲਈ ਕਾਲੀ, ਦੋ ਪੱਗਾਂ ਬੰਨ ਲਈ, ਛੱਪੜ 'ਚ ਮਾਰੀ ਛਾਲ, ਪਿੰਡ ਸਾਰਾ ਖੜਾ, ਛੱਪੜ 'ਚ ਛਾਲ ਮਾਰੀ, ਉੱਪਰਲੀ ਪੱਗ ਖੋਲੀ, ਵਿੱਚ ਹੀ ਚਿੱਕੜ ਦੇ ਦੱਬ ਆਇਆ ਕਾਲੀ, ਬਾਹਰ ਆਇਆ ਕਹਿੰਦਾ ਲੋ ਪੱਗ ਚਿੱਟੀ ਹੋ ਗਈ, ਕਹਿੰਦੇ ਕਾਲਿਆਂ ਤੋਂ ਚਿੱਟੇ ਹੋ ਗਏ ਜੀ ਇੱਥੇ। ਲੋਕੀ ਕਹਿੰਦੇ ਧੰਨ ਬਾਬਾ ਜੀ, ਆਹਾ ਵੀ ਬਾਹਲੀ ਸ਼ਕਤੀ ਤੇ ਪ੍ਰਗਟ ਹੋ ਗਿਆ, ਅਸਥਾਨ ਬਣ ਗਿਆ, ਇਹਦੇ ਤੇ ਗੁਰਦੁਆਰਾ ਬਣੇਗਾ ਬਈ, ਬਣਾਓ ਇਹਦੇ ਤੇ ਤੀਰਥ ਆ ਗਿਆ। ਫਿਰ ਵਿੱਚ ਕਮਲੀ ਜਿਹਾ ਜੀ ਕਹਿੰਦਾ ਯਾਰ ਸਾਡੀਆਂ ਮੱਝਾਂ ਤੇ ਫਿਰਦੀਆਂ ਨੇ ਇੰਨੇ, ਸਭ ਉਹਦੇ ਹੋਈਆਂ ਨੀ ਚਿੱਟੀਆਂ, ਇਸੇ ਛੱਪੜ ਜੀ ਨਹਾਉਂਦੀਆਂ ਨੇ। ਲੈ ਬਾਬੇ ਦੀ ਪੱਗ ਮਿੰਟ ਜੀ ਹੈ ਜੀ, ਚੋਰਾਂ ਨੂੰ ਮੋਰ ਪੈ ਗਏ, ਉਹ ਗਾਂਹ ਵਾਲਾ ਫਿਰ ਅਮਲੀ ਸੀ, ਐਡੀਆਂ ਤੇ ਹੋਈਆਂ ਨੀ ਚਿੱਟੀਆਂ ਹੈ ਬਈ, ਏਦਾਂ ਹੀ ਬੋਲਦੇ ਨੇ। ਸੋ ਸੁਣੋ ਬਈ, ਚਲੋ ਇਹ ਗੱਲ ਤੇ ਉਹੀ ਹੈ ਨਾ, ਵੇਖੋ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ ਮੈਥਡ ਸਮਝ ਆਵੇ। ਹੱਸਦਿਆਂ ਖੇ ਲੈਂਦਿਆਂ ਪੈ ਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ, ਵਿੱਚੇ ਹੀ ਮੁਕਤ ਹੈ। ਮੈਂ ਕਹਿੰਦਾ ਗੁਰਮਤ ਸਮਝਣੀ ਹੈ, ਆ ਵੇਖੋ ਸਾਜ ਵੱਜਦੇ ਆ, ਇਹ ਸਿਰਫ ਘੁੰਮ ਘੁਮਾ ਕੇ ਗੁਰਮਤ ਸਾਡੇ ਦਿਮਾਗ 'ਚ ਬਹਿ ਜੇ। ਹਸਾਣਾ ਕਈ ਵਾਰੀ ਵਿਰਾਗ ਵੀ ਆ ਜਾਂਦਾ, ਹੁਣ ਫਤਿਹਗੜ੍ਹ ਆਪਾਂ ਰੋਈ ਆ, ਉੱਥੇ ਘੰਟੇ ਜਿਹੜੇ ਤਿੰਨ ਚਾਰ ਘੰਟੇ ਲੱਗੇ ਨੇ ਫਤਿਹਗੜ੍ਹ, ਸੁੱਕਿਆ ਪਾਣੀ ਕਿਤੇ ਅੱਖਾਂ 'ਚੋਂ, ਉਹ ਵਿਰਾਗ ਹੈ। ਪਰ ਗੁਰਮਤ ਸਮਝਣੀ ਹੈ, ਹੱਸ ਕੇ ਵੀ, ਇਹ ਕੋਈ ਬਹੁਤਾ ਮੂੰਹ ਬਣਾ ਕੇ ਨਹੀਂ ਵੀ ਐਂ ਆਕੜ ਕੇ ਜੇ ਵੀ ਹਾਂ ਵੀ ਤਿਉੜੀ ਜੀ ਪਾ ਕੇ ਗੁਰਮਤ, ਗੁਰਮਤ ਸਮਝਣ ਆਉਣੀ ਚਾਹੀਦੀ ਹੈ। ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ ਅਸੀਂ ਗੁਰਮਤ ਸਮਝ ਜਾਈਏ, ਬਸ ਮੈਥਡ ਕੀ ਹੈ, ਅਸਲ ਸਿਧਾਂਤ ਕੀ ਹੈ, ਗੁਰੂ ਜੀ ਸਮਝਾਉਣਾ ਕੀ ਚਾਹੁੰਦੇ ਨੇ। ਵਿੱਚੇ ਹੋਵੇ ਮੁਕਤ, ਬਾਹਰ ਤੇ ਨਿਕਲਣਾ ਹੀ ਨਹੀਂ, ਹੱਸਣਾ ਵੀ ਪੈਣਾ ਹੈ, ਖੇਡਣਾ ਵੀ ਪੈਣਾ ਹੈ, ਖਾਣਾ ਵੀ ਪੈਣਾ ਹੈ ਤੇ ਕੱਪੜੇ ਵੀ ਪਾਉਣੇ ਪੈਣਗੇ, ਪਰ ਵਿੱਚੇ ਹੀ ਮੁਕਤੀ ਦਾ ਰਾਹ ਮਿਲੇ, ਛੱਡਣਾ ਕੁਛ ਵੀ ਨਹੀਂ। ਤਾਂ ਕਰਕੇ ਜੇ ਹੱਸੀਏ ਵੀ ਤੇ ਗਹਿਰੀ ਗੱਲ ਨੂੰ ਦਿਮਾਗ 'ਚ ਗੱਲ ਜਿਹੜਾ ਨੁਕਤਾ ਹੈ ਉਹ ਬਹਿਣਾ ਚਾਹੀਦਾ ਸਾਡੇ, ਜਿਵੇਂ ਮਰਜ਼ੀ ਸਮਝਾ ਦਿਓ ਬਸ ਤਾਂ ਹੈ। ਸੋ ਉਹ ਦੋ ਕੌਣ ਨੇ ਜੀ, ਭਾਈ ਬੋਤਾ ਸਿੰਘ ਭਾਈ, ਇਹ ਦੋ ਜਣੇ ਨੇ। ਇਹ ਅੱਜ ਵਾਲੀਆਂ ਮੌਜਾਂ ਨਹੀਂ ਸੀ, ਉਦੋਂ ਘਰ 'ਚ ਕਥਾ ਚੱਲ ਰਹੀ ਹੈ, ਸਾਹਮਣੇ ਆ ਰਿਹਾ ਸਭ ਕੁਛ, ਇਸ਼ਨਾਨ ਕਰਕੇ ਆਏ, ਉਦੋਂ ਲੁੱਕ ਲੁੱਕ ਕੇ ਨਹਾ ਕੇ ਆਏ ਚੋਰੀ, ਤੇ ਇੱਦਾਂ ਝਾੜੀਆਂ ਉਹਲੇ ਲੁੱਕਦੇ ਨੇ, ਇੱਕ ਕਹਿੰਦਾ ਓਏ ਉਹ ਸਿੰਘ ਓ ਸਿੰਘ ਉਹ ਜਥਾ ਜਾਂਦਾ ਉਹ ਕਹਿੰਦੇ ਨਹੀਂ ਇਹ ਸਿੰਘ ਨਹੀਂ ਹੋ ਸਕਦਾ ਸਿੰਘ ਸ਼ੇਰ ਹੁੰਦੇ ਨੇ ਸ਼ੇਰ ਨਹੀਂ ਡਰਦੇ ਇਹ ਗਿੱਦੜ ਹੈ ਇਹ ਗਿੱਦੜ ਨੇ ਗਿੱਦੜ ਇਹ ਚੋਰ ਨੇ ਨਕਲੀ ਨੇ ਅਸਲੀ ਨਹੀਂ ਹੁੰਦੇ ਅਸਲੀ ਹੋਣਗੇ ਤੇ ਸਾਹਮਣੇ ਜਾਣਗੇ ਇਹ ਤੇ ਚੋਰ ਨੇ ਨਕਲੀ ਨੇ ਗਿੱਦੜ ਨੇ ਸ਼ੇਰ ਨਹੀਂ ਆ ਜਾਓ ਚੱਲੀਏ ਇਹਨਾਂ ਦਾ ਕੀ ਹੈ ਬਹੁ ਰੂਪੀਏ ਨੇ ਅਸਲੀ ਨਹੀਂ ਹੋ ਸਕਦੇ ਇਹ ਗੱਲ ਸੁਣੀ ਸਾਡੇ ਵਰਗੇ ਨਹੀਂ ਸੀ ਵੀ ਜਿੰਨਾ ਮਰਜ਼ੀ ਕਹੀ ਜਾਓ ਕੋਈ ਅਸਰ ਹੀ ਨਹੀਂ ਸ਼ਰਮ ਨਹੀਂ ਨਾ ਹੁੰਦੀ ਉਹਨੂੰ ਅਸੀਂ ਬੇਸ਼ਰਮ ਕਹਿ ਦਿੰਦੇ ਹਾਂ ਵੀ ਅਸਰ ਹੀ ਨਹੀਂ ਲੱਗਦੀ ਨਹੀਂ ਕੋਈ ਲੱਗ ਗਈ ਬਾਬਾ ਬੋਤਾ ਸਿੰਘ ਬਾਬਾ ਭਾਈ ਗਰਜਾ ਸਿੰਘ ਨਾਲ ਕੰਮ ਹੈ ਹੁਣ ਇੱਥੇ ਜਾਤੀਵਾਦ ਦੀ ਗੱਲ ਨਹੀਂ ਇੱਕ ਜ਼ਿਮੀਂਦਾਰ ਹੈ ਇੱਕ ਮਜ਼ਬੀ ਸਿੱਖ ਹੈ ਪਰ ਕਮਾਲ ਹੋ ਗਈ ਵੇਖਿਓ ਜਦੋਂ ਇਕੱਠੇ ਹੋ ਜਾਈਏ ਫਿਰ ਗੱਲ ਬਣਦੀ ਹੈ ਆਖੋ ਸਤਨਾਮ ਜਦੋਂ ਪਿੱਠਾਂ ਜੋੜਾਂਗੇ ਸਿਰ ਜੋੜਾਂਗੇ ਨਾ ਜਦੋਂ ਤਾਂ ਮੋਰਚੇ ਫਤਿਹ ਹੋਣਗੇ ਜਿੰਨਾ ਚਿਰ ਇਹ ਦੋ ਗੱਲਾਂ ਰਹਿਣਗੀਆਂ ਉਹਨਾਂ ਚਿਰ ਕੋਈ ਫਤਿਹ ਨਹੀਂ ਸਾਡੀ ਇਹ ਦੋ ਸੂਰਮੇ ਉਹ ਕਹਿੰਦੇ ਆ ਕਹਿ ਕੀ ਗਏ ਬਈ ਕੀ ਕਰੀਏ ਜੀ ਫਿਰ ਆਪਾਂ ਦੋਵੇਂ ਸਲਾਹ ਕਰਦੇ ਨੇ ਸੋਚਣ ਦੋਵੇਂ ਸੂਰਮੇ ਕੁਝ ਕਰ ਦਿਖਲਾਈਏ ਬੋਲੀ ਲਾਉਣ ਵਾਸਤੇ ਸੋਚਣ ਦੋਵੇਂ ਸੂਰਮੇ ਕੁਝ ਕਰ ਦਿਖਲਾਈਏ ਬੋਲੀ ਲਾਉਣ ਵਾਸਤੇ ਜਿੰਦ ਲੇਖੇ ਲਾਈਏ ਚਾ ਪਰਵਾਨੇ ਬਣਨ ਦਾ ਹੁਣ ਸ਼ਹੀਦੀ ਜੀ ਬਹਾਨਾ ਤੇ ਬਣਾਉਣਾ ਪੈਣਾ ਕੋਈ ਜੇ ਸ਼ਹੀਦ ਹੋਣਾ ਦੁਨੀਆ ਨੂੰ ਦੱਸਣਾ ਤੇ ਫਿਰ ਦੀਵਾ ਵੀ ਸ਼ਮਾ ਆਪ ਹੀ ਜਗਾਣੀ ਪੈਣੀ ਬਹਾਨਾ ਵੀ ਆਪ ਹੀ ਬਣਾਉਣਾ ਪੈਣਾ ਵੀ ਜੇ ਸ਼ਹੀਦ ਹੋਣਾ ਦੁਨੀਆ ਨੂੰ ਦੱਸਣਾ ਵੀ ਸਿੰਘ ਮਰੇ ਨਹੀਂ ਜਿਉਂਦੇ ਨੇ ਚਾ ਪਰਵਾਨੇ ਬਣਨ ਦਾ ਸ਼ਮਾ ਆਪ ਜਗਾਈਏ ਚਾ ਪਰਵਾਨੇ ਬਣਨ ਦਾ ਸ਼ਮਾ ਆਪ ਜਗਾਈਏ ਆਪ ਜਗਾਈਏ ਚਾ ਪਰਵਾਨੇ ਬਣਨ ਦਾ ਸ਼ਮਾ ਆਪ ਜਗਾਈਏ ਚਾ ਪਰਵਾਨੇ ਬਣਨ ਦਾ ਸ਼ਮਾ ਆਪ ਜਗਾਈਏ ਆਪ ਜਗਾਈਏ ਜੋ ਦੇ ਜਿਉਂਦੇ ਮਰਨ ਲਈ ਜੋ ਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ ਜੋ ਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ ਜੱਗ ਨੂੰ ਸਮਝਾਈਏ ਜੋ ਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ ਜਗ ਨੂੰ ਸਮਝਾਈਏ ਮੈਂ ਕਿਸ ਰਸਨਾ ਨਾਲ ਕਾਵਾ ਕਿਸ ਰਸਨਾ ਨਾਲ ਕਾਵਾ ਬਾਬਾ ਵਡਿਆਈਆ ਸੋਚਣ ਦੋਵੇਂ ਸੂਰਮੇ ਆ ਸੋਚਣ ਦੋਵੇਂ ਸੂਰ ਕੁਝ ਕਰ ਸਿੱਖ ਲਈਏ ਸੋਚਣ ਦੋਵੇਂ ਕੁਝ ਕਰ ਸਿੱਖ ਲਈ ਕਰ ਸਿੱਖ ਲਈਏ ਬੋਲੀ ਲਾਹਣ ਵਾਸਤੇ ਬੋਲੀ ਲਾਹਣ ਵਾਸ ਜਿੰਦ ਲਿਖੇ ਲਾਈਏ ਬੋਲੀ ਲਾਹਣ ਵਾਸਤੇ ਬੋਲੀ ਲਾਹਣ ਵਾਸ ਜਿੰਦ ਲਿਖੇ ਲਾਈਏ ਲਿਖੇ ਲਾਈਏ ਬੋਲੀ ਨਾ ਹੁਣ ਵਾਸਤੇ ਜਿੰਦ ਲੇਖੇ ਲਾਈਏ ਲੇਖੇ ਲਾਈਏ ਆਓ ਜਦੋਂ ਕਹਿੰਦੇ ਵੀ ਕੀ ਕਰੀਏ ਨਾਕਾ ਲਾ ਲਿਆ ਦੋਵੇਂ ਜਣੇ ਨੇ ਦੋਵੇਂ ਦੋ ਹੀ ਬੜੇ ਹੁੰਦੇ ਨੇ ਅੰਦਰੋਂ ਤੁਰ ਪੈਣ ਆਖੋ ਸਤਨਾਮ ਜਗਾਉਣ ਤੇ ਆ ਜਾਣਾ ਨਾ ਕੌਮ ਨੂੰ ਦੋ ਹੀ ਬੜੇ ਨੇ ਦੋ ਬਹੁਤ ਕਹਿੰਦੇ ਜਗਾਉਣਾ ਹੈ ਇਹ ਕਹਿੰਦੇ ਨੇ ਵੀ ਉਹ ਸਿੱਖ ਹੈ ਹੀ ਨਹੀਂ ਇਹਨਾਂ ਦੋ ਜਣਿਆਂ ਨੇ ਦਰਖਤ ਵੱਢਿਆ ਲਾਹੌਰ ਨੂੰ ਜਾਣ ਵਾਲਾ ਮੇਨ ਉਸ ਵੇਲੇ ਰਸਤਾ ਹੈ ਜਿਹੜਾ ਉਹਦੇ ਉੱਤੇ ਨਾ ਇਹਦਾ ਲੰਬਾ ਭਾਰਤਾ ਦਰਖਤ ਜਿਵੇਂ ਬੈਰੀਅਰ ਲਾ ਦਿੰਦੇ ਆ ਕਹਿੰਦੇ ਜਿਹੜਾ ਲੰਘੇ ਟੈਕਸ ਦੇ ਕੇ ਲੰਘੇ ਉਹ ਕਹਿੰਦੇ ਕਿਉਂ ਦਈਏ ਟੈਕਸ ਤੁਹਾਨੂੰ ਕਹਿੰਦੇ ਤੁਹਾਨੂੰ ਪਤਾ ਨਹੀਂ ਖਾਲਸੇ ਦਾ ਰਾਜ ਹੋ ਗਿਆ ਕਹਿੰਦੇ ਖਾਲਸੇ ਦਾ ਰਾਜ ਹੋ ਗਿਆ ਆ ਬੈਠਾ ਖਾਲਸਾ ਸਾਡਾ ਰਾਜ ਹੈ ਕਹਿੰਦੇ ਜੀ ਤੁਸੀਂ ਟੈਕਸ ਦੇ ਕੇ ਲੰਘੋ ਕਮਾਲ ਹੋ ਗਈ ਦੋ ਜਣੇ ਨੇ ਹਿੰਮਤ ਹੈ ਇੱਥੇ ਚੁੰਗੀਆਂ ਲੱਗੀਆਂ ਨੇ ਸਰਕਾਰ ਦੀਆਂ ਨੇ ਵੀ ਕੋਈ ਆਪਣਾ ਹੀ ਬੈਰੀਅਰ ਲਾ ਸਕਦਾ ਇੱਥੇ ਆਪਾਂ ਪੰਜਾਬ 'ਚ ਰਹਿੰਦੇ ਹਾਂ ਲਾ ਸਕਦਾ ਕੋਈ ਰੋਡ 'ਤੇ ਵੀ ਸਾਡਾ ਦਿਓ ਟੈਕਸ ਲੰਘਾਂਗੇ ਫਿਰ ਲੰਘ ਇੱਦਾਂ ਨਹੀਂ ਲੱਗਣ ਦਿੰਦੇ ਨਾ ਲੱਗਦਾ ਉਹ ਦੋਵੇਂ ਜਣਿਆਂ ਨੇ ਲਾ ਦਿੱਤਾ ਕਹਿੰਦੇ ਲੈ ਸਿੱਖ ਖਤਮ ਹੋ ਗਏ ਲੈ ਡਰੋਕਲ ਤੇ ਗਿੱਦੜ ਦੱਸਦੇ ਨੇ ਸ਼ੇਰਾਂ ਨੂੰ ਏਦਾਂ ਜਜ਼ਬਾ ਹੈ ਨਾ ਅੰਦਰ ਤੇ ਉਹ ਜਦੋਂ ਬੈਰੀਅਰ ਲਾ ਕੇ ਬਹਿ ਗਏ ਉਸ ਵੇਲੇ ਫਿਰ ਜਿਹੜਾ ਲੰਘਦਾ ਹੈ ਟੈਕਸ ਦੇ ਕੇ ਲੰਘਦਾ ਜਿਹੜਾ ਤੇ ਗੱਡਾ ਲੈ ਕੇ ਲੰਘੇ ਉਹਨੂੰ ਇੱਕ ਆਨਾ ਦੇਣਾ ਪੈਂਦਾ ਜਿਹੜਾ ਖੋਤੇ ਵਗੈਰਾ ਹੁੰਦੇ ਸੀ ਪਹਿਲਾਂ ਤੁਹਾਨੂੰ ਪਤਾ ਹੈ ਖੱਚਰਾਂ ਸਮਾਨ ਲੋਕੀ ਖੱਚਰਾਂ ਤੇ ਉਹਨੂੰ ਇੱਕ ਪੈਸਾ ਦੇਣਾ ਪੈਂਦਾ ਟੈਕਸ ਲੱਗ ਗਿਆ ਵੱਡਾ ਵਹੀਕਲ ਭਾਵ ਗੱਡਾ ਲੈ ਕੇ ਲੰਘਣਾ ਤਾਂ ਅੱਡਰਾ ਟੈਕਸ ਜ਼ਿਆਦਾ ਲੱਗਣਾ ਹੈ ਜੇ ਕੋਈ ਖੱਚਰ ਲੈ ਕੇ ਲੰਘਦਾ ਉਹਦੇ ਤੇ ਅੱਡ ਲੱਗਦਾ ਟੈਕਸ ਹਰ ਇੱਕ ਨੂੰ ਲਾਤੀ ਪਰਚੀ ਜਿਵੇਂ ਪਰਚੀ ਦਿੰਦੇ ਹਾਂ ਆਪਾਂ ਜਿਹੜਾ ਲੰਘੇ ਚੁੱਪ ਕਰਕੇ ਟੈਕਸ ਦੇ ਦੇ ਵੀ ਚਲੋ ਸਿੱਖ ਨੇ ਇੰਨਾ ਭੈ ਹੈ ਮਨ ਵਿੱਚ ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਤਿੰਨ ਦਿਨ ਲੰਘ ਗਏ ਚਾਰ ਦਿਨ ਲੰਘ ਗਏ ਓਏ ਹੁਣ ਤੱਕ ਤੇ ਆਪਾਂ ਲੇਖੇ ਲੱਗ ਜਾਣਾ ਸੀ ਸ਼ਹੀਦ ਹੋ ਜਾਣਾ ਸੀ ਅਜੇ ਤੱਕ ਆਇਆ ਹੀ ਕੋਈ ਨਹੀਂ ਹਾਕਮਾਂ ਦਾ ਬੰਦਾ ਆਇਆ ਹੀ ਕੋਈ ਨਹੀਂ ਹੁਣ ਨੂੰ ਤੇ ਆਪਾਂ ਤੇ ਆਪ ਦੀਵਾ ਵਾਲੀ ਬੈਠੇ ਹਾਂ ਵੀ ਆ ਲਓ ਸ਼ਮਾ ਆਪ ਜਗਾਈ ਹੈ ਪਤੰਗਾ ਸੜਦਾ ਹੈ ਦੀਵੇ ਤੇ ਪਰ ਅਸੀਂ ਤੇ ਦੀਵਾ ਵੀ ਆਪ ਜਗਾਇਆ ਬਹਾਨਾ ਵੀ ਆਪ ਬਣਾਇਆ ਸ਼ਹੀਦ ਹੋਣ ਦਾ ਤਿਆਰੀ ਕਰੀ ਬੈਠੇ ਹਾਂ ਆਇਆ ਹੀ ਕੋਈ ਨਹੀਂ ਬਾਜਾਂ ਵਾਲੇ ਦੀ ਗੋਦ ਵਿੱਚ ਜਾਣਾ ਸ਼ਹੀਦਾਂ ਦੀ ਲਿਸਟ ਵਿੱਚ ਨਾਮ ਹੋ ਜਾਏ ਧਰਮ ਉਤਾਂ ਜਿੰਦ ਵਾਰ ਧਰਮ ਉਤਾਂ ਜਿੰਦ ਵਾਰ ਬੜੋ ਦੀ ਗੋਦ ਵਿੱਚ ਨਾਲੇ ਪੜਿਆ ਕਰੋ ਸੱਚੇ ਪਾਤਸ਼ਾਹ ਦੀ ਗੋਦ ਮਤਲਬ ਖੁਸ਼ੀ ਖੁਸ਼ੀ ਲੈਣੀ ਹੈ ਸਤਿਗੁਰ ਦੀ ਧਰਮ ਲਈ ਜਿੰਦ ਵਾਰਨੀ ਹੈ ਕਈ ਦਿਨ ਲੰਘ ਗਏ ਨਾ ਜਦੋਂ ਕੋਈ ਆਇਆ ਫਿਰ ਕਹਿੰਦੇ ਭਾਈ ਬੋਤਾ ਸਿੰਘ ਨੇ ਚਿੱਠੀ ਲਿਖੀ ਖਾਨ ਬਹਾਦਰ ਜਕਰੀਆ ਖਾਨ ਦੇ ਨਾਮ ਜਕਰੀਆ ਖਾਨ ਨੂੰ ਮਜ਼ਾਕ ਉਡਾਇਆ ਉਸ ਵੇਲੇ ਦੇ ਸੂਬੇ ਦਾ ਸੂਬਾ ਕੌਣ ਹੈ ਇੱਦਾਂ ਕਹਿ ਲਓ ਵੀ ਚੀਫ ਮਿਨਿਸਟਰ ਸੂਬੇਦਾਰ ਸੂਬੇ ਦਾ ਮਾਲਕ ਉਹਨਾਂ ਵੇਲਿਆਂ ਚ ਐਡੀ ਦ੍ਰਿੜਤਾ ਉਸ ਵੇਲੇ ਚਿੱਠੀ ਲਿਖੀ ਚਿੱਠੀ ਪਹੁੰਚਾਈ ਚਿੱਠੀ ਪਹੁੰਚੀ ਪੜ੍ਹ ਲਈ ਮੈਂ ਹਾਂ ਸਿੰਘ ਬੋਤਾ ਮੇਰਾ ਨਾਂ ਹੈ ਮੈਂ ਹਾਂ ਸਿੰਘ ਬੋਤਾ ਰਾਹ ਚ ਖਲੋਤਾ ਹੱਥ ਵਿੱਚ ਸੋਟਾ ਮੋਟਾ ਲਵਾਂ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਗੱਡੇ ਨੂੰ ਆਨਾ ਲਾਇਆ ਤੇ ਖੋਤੇ ਨੂੰ ਪੈਸਾ ਦੇਣਾ ਪੈਂਦਾ ਲੰਘਣ ਲਈ ਮੈਂ ਹਾਂ ਸਿੰਘ ਬੋਤਾ ਰਾਹ ਚ ਖਲੋਤਾ ਹੱਥ ਵਿੱਚ ਸੋਟਾ ਮੋਟਾ ਲਵਾਂ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਤੁਝ ਤੇ ਰਾਜ ਨਹੀਂ ਹੋਤਾ ਤੂੰ ਹੈ ਨਲਾਇਕ ਖੋਤਾ ਤੂੰ ਜਾਵੇਂਗਾ ਦਰਗਹਿ ਰੋਤਾ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਚਿੱਠੀ ਲਿਖੀ ਮਜ਼ਾਕ ਉਡਾਤਾ ਮਜ਼ਾਕ ਉਸ ਵੇਲੇ ਵਿੱਚ ਜਦੋਂ ਸੁਣਵਾਈ ਨਹੀਂ ਸੀ ਕੋਈ ਅਪੀਲ ਵਕੀਲ ਕੁਛ ਨਹੀਂ ਸੀ ਲੋਕਤੰਤਰ ਨਹੀਂ ਸੀ ਚਿੱਠੀ ਮਿਲੀ ਹੱਦ ਹੋ ਗਈ ਵੀ ਆਹ ਕਿਹੜਾ ਹੈ ਆਹ ਕਿਹੜਾ ਹੈ ਜਿਹੜੇ ਇੱਦਾਂ ਚਿੱਠੀ ਲਈ ਕਹਿੰਦੇ ਇੱਦਾਂ ਰਾਜ ਖੜੇ ਨੇ ਪੈਰਾ ਲਾ ਕੇ ਟੈਕਸ ਲੈਂਦੇ ਨੇ ਫਿਰ ਸੌ ਬੰਦਾ ਭੇਜਿਆ ਦੋ ਲਈ ਦੋ ਨੂੰ ਖਤਮ ਕਰਨ ਲਈ ਸੌ ਭੇਜਿਆ ਫਿਰ ਸੋਟੇ ਹੀ ਸੀ ਹੱਥ ਵਿੱਚ ਮੁਕਾਬਲਾ ਡਟ ਕੇ ਕੀਤਾ ਪਹਿਲਾਂ ਕਹਿੰਦੇ ਇੱਦਾਂ ਨਹੀਂ ਪੰਜ ਪੰਜ ਆਓ ਪਹਿਲਾਂ ਪਹਿਲਾਂ ਇੱਕ ਇੱਕ ਕੱਢਿਆ ਫਿਰ ਦੋ ਦੋ ਇਕੱਲੇ ਦੇ ਮੁਕਾਬਲੇ ਫਿਰ ਪੰਜ ਪੰਜ ਕੱਢੇ ਫਿਰ ਦਸ ਦਸ ਨੇ ਵੀ ਮੁਕਾਬਲਾ ਕੀਤਾ ਜਦੋਂ ਭਾਰੂ ਪੈਂਦੇ ਦਿਸੇ ਫਿਰ ਸਾਰੇ ਇਕੱਠੇ ਹੋ ਕੇ ਪੈ ਗਏ ਸੀ ਇਕੱਠੇ ਹੋ ਕੇ ਪਏ ਤੇ ਸ਼ਹੀਦ ਹੋ ਗਏ ਇਹ ਦੋ ਸੂਰਮੇ ਜਾਗ ਲਾ ਗਏ ਕੌਮ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਆਖੋ ਸਤਨਾਮ ਦੱਸ ਗਏ ਵੀ ਖਤਮ ਨਹੀਂ ਹੋਈ ਇਹ ਕੌਮ ਖਤਮ ਨਹੀਂ ਹੋਈ ਇਹ ਦੋ ਸੂਰਮੇ ਕੀ ਬਣ ਗਏ ਜੀ ਕੌਮ ਦੇ ਬੋਲੋ ਕੌਮ ਦੇ ਹਾਂਜੀ ਨਾ ਗਿਆਨ ਹੋਵੇ ਗੰਦਗੀ ਦੇ ਬਸ ਜੋ ਜਾਣਨਾ ਮੈਂ ਸੋ ਹੋਵਤ ਹੁਣ ਸਮਾਂ ਹੋ ਰਿਹਾ ਅਗਲੀਆਂ ਤੇਰੀਆਂ ਤਿੰਨ ਪੰਕਤੀਆਂ ਨੇ ਫਟਾਫਟ ਆਪਾਂ ਸਮਝਣੀਆਂ ਨੇ ਕਿਉਂਕਿ ਦੋ ਤੇ ਹੀ ਸਮਾਂ ਜ਼ਿਆਦਾ ਲੱਗ ਗਿਆ ਅਗਲੀ ਪੰਕਤੀ ਪੜ੍ਹੋ आपस को कर्मवंत कहावे जन्म मरे बहु जोन प्रमावे ये साडे वर्गियां दे टीका लाया जेडे कहंदे ने भी सानू ज्यादा पता है कर्मवंत असी बहुते हैं जेडी साडी श्रेणी है ज्ञानियां दी बाबियां दी पंडतां दी जेडे कहंदे ने तुहाडियां अरदासां असी करांगे क्योंकि साडे कम बहुते चंगे ने आम लोकां नालों ये साडे वर्गियां नू सिद्धे करन वास्ते भी जेड़ा एक ते है ना भी कर्मवंत ते सिख ने बनना है इहदे च कोई शक नहीं हर सिख ने कर्मवंत बनना है चंगे कर्म करने ने पर कर्मां दा मान नहीं करना आखो सतना हां मान नहीं करना कर्म चंगे करने ही ने हुण इशनान करना है नितनेम करना है बाणी पढ़नी है लंगर लाओ सेवा करो भज भज के एक करना है पर ये नहीं कहना भी मैं नितनेमी मैं इशनान मैं अमृत वेले उठदा मैं लंगर लाया मैं आ कीता कहिंदे जिहड़ा कर्मवंत कहांदा है ਉਹ ਵੀ ਕਹਿੰਦੇ ਸੁਰਤ ਕਰਕੇ ਜਨਮ ਮਰਨ ਵਿੱਚ ਵੀ ਪਿਆ ਰਹਿੰਦਾ ਹੈ ਸ਼ਾਂਤੀ ਉਹਦੇ ਮਨ ਨੂੰ ਵੀ ਕੋਈ ਨਹੀਂ ਆਉਂਦੀ ਜਿਹੜਾ ਇਸੇ ਆਕੜ 'ਚ ਤੁਰਿਆ ਫਿਰਦਾ ਵੀ ਮੈਂ ਵੱਖਣਾ ਮੈਂ ਕਰਮਵੰਤ ਹਾਂ ਕਰਮਵੰਤ ਬਣੋ ਪਰ ਕਰਮਾਂ ਦਾ ਮਾਨ ਨਾ ਕਰੋ ਗੁਰੂ ਅਰਜਨ ਦੇਵ ਜੀ ਕਹਿੰਦੇ ਲਓ ਹੁਣ ਇਹ ਹੋ ਗਈ ਹੁਣ ਅਗਲਾ ਬਚਨ ਸੁਣੋ ਹਾਂਜੀ ਤਨ ਭੂਮਕ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਜਿਹੜਾ ਕਹਿੰਦਾ ਮੇਰਾ ਬੈਂਕ ਬੈਲੈਂਸ ਮੇਰੇ ਕੋਲ ਇੰਨਾ ਪੈਸਾ ਹੈ ਤੇ ਉਦੋਂ ਬਾਅਦ ਉਹ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ 20 ਕਿੱਲਿਆਂ ਦਾ ਮੈਂ 50 ਕਿੱਲਿਆਂ ਦਾ ਮੈਂ 100 ਕਿੱਲਿਆਂ ਦਾ ਮਾਲਕ ਹਾਂ ਮਾਲਕ ਬੰਨਾ ਹੈ ਭੂਮੀ ਵੀ ਚਾਹੀਦੀ ਹੈ ਜ਼ਮੀਨ ਵੀ ਚਾਹੀਦੀ ਹੈ ਪੈਸਾ ਵੀ ਚਾਹੀਦਾ ਹੈ ਪਰ ਮਾਨ ਕਰਦਾ ਜਿਹੜਾ ਧਨ ਭੂਮਕਾ ਜੋ ਕਰੇ ਗੁਮਾਨ ਗੁਮਾਨ ਨਾ ਕਰੀ ਮੇਰੇ ਕੋਲ ਆ ਮੇਰੇ ਕੋਲ ਆ ਹੋ ਹੈ ਤੇਰੇ ਕੋਲ ਮੌਜਾਂ ਕਰ ਵਰਤ ਆਨੰਦ ਲੈ ਤੇਰੇ ਕੋਲੇ 4 ਪੈਸੇ ਨੇ ਮੌਜਾਂ ਕਰ ਤੇਰੇ ਕੋਲ ਬੈਂਕ ਬੈਲੈਂਸ ਹੈ ਮੌਜਾਂ ਕਰ ਤੇਰੇ ਕੋਲੇ 4 ਖੁੱਡ ਜ਼ਮੀਨ ਦੇ ਹੈ ਨੇ ਮੌਜਾਂ ਕਰ ਪਰ ਆਕੜਿਆ ਕਾਤੋਂ ਫਿਰਦਾ ਇੱਥੇ ਵੱਡੇ ਵੱਡੇ ਆਏ ਚਲੇ ਗਏ ਹੰਕਾਰ ਕਾਹਦਾ ਕਰਨਾ ਹੈ ਹੰਕਾਰ ਨਾ ਕਰੀ ਇਹ ਉਹਨਾਂ ਦੇ ਟੀਕਾ ਲਾਇਆ ਵੀ ਮਾਨ ਨਾ ਕਰ ਬੈਠਿਓ ਹਾਂਜੀ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕ ਇਹਾ ਮੁਕਤ ਆਗੈ ਸੁਖ ਪਾਵੇ ਜਿਹਦੇ ਹਿਰਦੇ ਵਿੱਚ ਮਾਲਕ ਗਰੀਬੀ ਵਸਾ ਦੇਵੇ ਸਮਝਿਓ ਮਨ ਗਰੀਬ ਰਵੇ ਉਦਾਂ ਬੰਦਾ ਜੋਬਨਵੰਤ ਹੋ ਸੋਹਣਾ ਜਵਾਨੀ ਬੜੀ ਆਈ ਹੈ ਕਮਾਲ ਹੈ ਪਰ ਮਨ ਗਰੀਬ ਹੈ ਵੀ ਆਕੜ ਕਾਦੀ ਪੈਸਾ ਬਹੁਤ ਹੈ ਆਕੜ ਕਾਦੀ ਜ਼ਮੀਨ ਬਹੁਤ ਹੈ ਆਕੜ ਕਾਦੀ ਹੈ ਓਏ ਤੂੰ ਮੰਤਰੀ ਰਾਜ ਮੰਤਰੀ ਪ੍ਰਧਾਨ ਮੰਤਰੀ ਜੋ ਮਰਜ਼ੀ ਬਣ ਜਾ ਆਕੜ ਕਾਦੀ ਜਿਹਦੇ ਹਿਰਦੇ 'ਚ ਗਰੀਬੀ ਵਸੀ ਹੋਈ ਹੈ ਹੈਗਾ ਸਾਰਾ ਕੁਝ ਹੈ ਪਰ ਮਨ ਕਰਕੇ ਜਿਹੜਾ ਗਰੀਬ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸੁਰਤ ਕਰਕੇ ਉਹ ਅੱਜ ਵੀ ਸੌਖਾ ਹੈ ਤੇ ਅੱਗੇ ਤੋਂ ਵੀ ਸੌਖਾ ਹੀ ਰਹੇਗਾ ਆਖੋ ਸਤਨਾਮ ਬਸ ਇੱਥੇ ਹੀ ਖਤਮ ਕਰੀਏ ਬੇਨਤੀ ਕਰਾਂਗਾ ਸੰਗਤੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲਣਾ ਹੈ ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣ ਕੇ ਜਾਵਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਅੰਮ੍ਰਿਤ ਛਕਣ ਵਾਸਤੇ ਬੇਨਤੀ ਹੈ ਭਾਈ ਦਾਖਲੇ ਲਈਏ ਗੁਰੂ ਘਰ ਵਿੱਚ ਦਾਖਲਾ ਜ਼ਰੂਰੀ ਹੈ ਆਪਾਂ ਦਾਖਲਾ ਲਈਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਨਾਮ ਲਿਖਾਓ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਇੱਥੇ ਕੱਲ੍ਹ ਨੂੰ ਭਾਈ ਅੰਮ੍ਰਿਤ ਸੰਚਾਰ ਹੋਣਾ ਜਿਹੜੇ ਕਕਾਰ ਨਹੀਂ ਲੈ ਸਕਦੇ ਉਹ ਗੁਰਦੁਆਰਾ ਸਾਹਿਬ ਪਹੁੰਚ ਜਿਓ ਪ੍ਰਬੰਧਕਾਂ ਨੂੰ ਮਿਲਿਓ ਤੁਹਾਨੂੰ ਕਕਾਰ ਫ੍ਰੀ ਦੇ ਦੇਣਗੇ ਕਕਾਰਾਂ ਦਾ ਪ੍ਰਬੰਧ ਜਿੰਨੇ ਕਕਾਰ ਚਾਹੀਦੇ ਨੇ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਅੰਮ੍ਰਿਤ ਛਕਣਾ ਹੈ ਗੁਰਦੁਆਰੇ 'ਚੋਂ ਕਕਾਰ ਲੈ ਲਿਓ ਪਾਤਸ਼ਾਹੀ ਨੌਵੀਂ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਮੇਰੇ ਵੀਰੋ ਭਰਾਵੋ ਕੌਮ ਦੇ ਹੀਰੇ ਬਣਨ ਵਾਲਿਓ ਸਿੰਘੋ ਦਾਖਲੇ ਲਓ ਪਹਿਲਾਂ ਤਾਂ ਹੀ ਗੱਲ ਯੂਨੀਵਰਸਿਟੀ ਦੀ ਕਰਦੇ ਹਾਂ ਦਾਖਲਾ ਲਿਆ ਨਹੀਂ ਜਿਹੜੀ ਕੱਲ੍ਹ ਆਪਾਂ ਸ਼ਬਦ ਵਿਚਾਰਿਆ ਨਾ ਕੌਣ ਮੂਆ ਰੇ ਕੌਣ ਮੂਆ ਇਹ ਸ਼ਬਦ ਤਾਂ ਸਮਝ ਆਉਣੇ ਨੇ ਯੂਨੀਵਰਸਿਟੀ 'ਚ ਜਾ ਕੇ ਕਲਾਸਾਂ ਬਹੁਤ ਅਟੈਂਡ ਕਰਾਂਗੇ ਜਦੋਂ ਦਾਖਲਾ ਜੇ ਲਿਆ ਨਹੀਂ ਆਪਾਂ ਦਾਖਲਾ ਲਓ ਐਡਮਿਸ਼ਨ ਸਰਟੀਫਿਕੇਟ ਨਹੀਂ ਮਿਲ ਗਿਆ PhD ਦਾ ਅਜੇ ਤੇ ਦਾਖਲਾ ਲਿਆ ਦਾਖਲਾ ਲੈਣਾ ਜ਼ਰੂਰੀ ਹੈ ਗੁਰੂ ਘਰ ਵਿੱਚ ਸਤਿਗੁਰ ਕੇ ਜਨਮੇ ਗਵਰਨਮੈਂਟ ਆਓ मेरे वीरां नूं भरावां नूं भैणां नूं बजुर्गां नूं बेनती है मैनूं लगदा है कि भवानीगढ़ शहर विच दीवान लगदियां नूं 12-13 साल हो गए इत्थे ते जदों जदों दीवान लगे ने आई वारी अमृत संचार भी होया बहुत सिंघां ने इत्थे ही अमृत छकिया विच आपां होर तैयारियां करो इहदा फल ते मिले आपां इकट्ठे होए आ वेखो 25-30 जने 40 जने असीं भी आउने हालांकि परमेश्वर द्वार नेड़े है महीने बाद अमर संचार हुंदा है संगत उत्थे जान आउण वाली भी है कई मिल बैठदे ने आपां हाजरियां भरदे ही रहिंदे पर हुण आपां ढिल ना करीए तैयारियां करो अमृत छकण वास्ते मन बनाओ नाम लिखाओ नाम नहीं भी दर्ज होणगे तां वी गुरद्वारा पातशाही 9वीं सवेरे पहुंचे कोई भुल गलती ढिल हो गई उह दुबारा सुधाई करा लो कैम हो जाओ मन कैम कर लो चढ़दी कला वाले जीवन बनाइए बस यही बेनतियां ने कई कहिंदे ने मेरा नहीं कई कहिंदे ने छके वरगा ही है ऐं सरजू अमृत छके बिना पर वीरा भरावा बजुर्गा भैणे तैनूं इक्को ही बेनती है सब तो पहला पंज प्यारियां तो किहड़े सिख ने अमृत छकिया जदों पंज प्यारे बन गए पंज प्यारे साजे गए सब तो पहला किन्ने अमृत छकिया दसो धन गुरु सब तो पहला पंज प्यारियां तो अमृत किन्ने मंगिया धन गुरु गोबिंद सिंह कलगी धरदा ते सरिया नहीं जे तेरा सरदा सार लै जे उदू भी तां लंघिया फिरदा मारा दा नहीं सरिया सरदा तेरा बस तेरी मर्जी गुरु गोबिंद सिंह कहिंदे ने मेरा नहीं सरदा सिखो आ बैठा मंग रहा बिशका सब तो अगे एक घुट पी के तेरे बाटे चो प्रेम वाला कूर कूर मौत नू डरावे तेरा एक मुठ खा के तेरे लंगरां चो छोलियां दी हाथियां दे नाल मत्था लावे तेरा खालसा तेरे दरबार दियां बहुकरां नू राज जाने ठोकरां नवाबियां नू लावे तेरा खालसा जे किते गोलियां दे परखने दी लोड़ पै जे हस हस छातियां नू डावे तेरा खालसा हस हस छातियां नू डावे तेरा खालसा आओ त्यार पर त्यार होवो सिंह सजो पंथ नाल प्यार करन वाले पंथ दर्दी पंथक कौमीयत तां जागेगी जे असीं पहलां दाखले लईए इकट्ठे होए मन बनाओ सर्व संगतां प्रबंधकां दा सब दा धन्नवाद है कल दा दीवान बाकी रहिंदा है मैं अज वी पौणे क दो आ गया सी कल नूं फिर जल्दी आवांगे लेट नहीं करना क्योंकि इस वेले तुसीं घड़ियां वेखी जांदे हो बार बार हरेक नूं हुंदा मझां घरे भुखियां खड़ियां ने बाबे हटदे ही नहीं हुंदा है ना घरे कम्मां दा पता ही कम्मां कारां तां मैं वेखो इस वेले ते बस दी गल नहीं 2.5 घंटे तकरीबन हो गए वेखो आपां नूं रात दे दीवाना दी इह मौज हुंदी है भावें 12 बज जाण पर दिने थोड़ा सोचना पैंदा तां बेनती कर रहे हां भाई कि आपां कल नूं पौणे 2 तों पहलां पहलां बहि जाओ जथा पहलां ही लगा हुंदा 1 वजे आ के कल नूं 2 प्रोग्राम इत्थे तों पहलां वी ने 2 करके फिर इत्थे आउणा तां मैं करे कह रहा भाई वेले नाल पौणे 2 कोशिश करांगे असीं आ जाईए ते तुसीं भी वेले नाल आयो भाई कम कार नहीं मुकने ये मुकाउंदे मुकाउंदे बड़े मुक गए मुके ही नहीं ना मुक जिन्ना मथा नहीं टेके अगे आओ टेक लो बाकी भाई बैठे रहे उठ्यो ना राम कली महला तीजा आनंद कुवंकार सतगुर प्रसाद मेरी माए आनंद भया मेरी Sat Guru, Sat Guru, Mam. ਆਇਆ ਸਤਿਗੁਰੂ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਿਜ ਜੀ ਮਨ ਲਗਿਆ ਰਾਗਰ ਤਨ ਕਦਵਾਰ ਪਰੀਆਂ ਸ਼ਬਦ ਗਾਵਣ ਆਈਆਂ ਇਹ ਨਾਮ ਅਨੰਦ ਹੋ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਸਦਾ ਰੋਹਰਦਾਸ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਗੱਲਾਂ ਸਮਰੱਥ ਸੁਆਮੀ ਲੋ ਕਵਨ ਹੋ ਸਾਚੇ ਸਾਹਿਬ ਕਿਆ ਨਹੀਂ ਕਰਦੇ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਹਰ ਸਾਲ ਸੁਖ ਮਨ ਆਏ ਵਸਿਆ ਦੇ ਵਿੱਚ ਸਭ ਕੁਝ ਆਈਆਂ ਨਾਨਕ ਸੁਣ ਹੋ ਸੰਤੋ ਸ਼ਬਦ ਪਰ ਹੋ ਪਿਆਰੋ ਸਾਰਸ ਪਾਲੇ ਸ਼ਬਦ ਵਾਲੇ ਕਲਾ ਜਿਤ ਕਰ ਤਾਰਿਆ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ ਅਨੰਤ ਸੁਣੋ ਵਟਕਾ ਕੀ ਹੋ ਮੱਥਾ ਟੇਕ ਲੈਣਗੇ ਜਿਹੜੇ ਰਹਿ ਗਏ ਇੱਕ ਮਿੰਟ ਅੱਖਾਂ ਬੰਦ ਕਰ ਲਓ ਨਾਲ ਜਪੋ ਫਰੀਦਾ ਤਿੰਨਾਂ ਮੁੱਖ ਡਰਾਵਣੇ ਵਾਂਝੇ ਨਹੀਂ ਰਹਿਣਾ ਸਭ ਨੇ ਜਪਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫਰੀਦਾ ਵਾਹ ਜੀ ਵਾਹ ਤਿੰਨਾ ਮੁੱਖ ਡਰਾਵਣੇ ਫਰੀਦਾ ਤਿੰਨਾ ਮੁੱਖ ਡਰਾਵਣੇ ਮੁਖ ਡਰਾਵਣੇ ਵਾਹਿਗੁਰੂ ਵਾਹਿਗੁਰੂ ਜਿਨਾ ਨਾਮ ਵਿਸਾਰਿਓਨ ਨਾਉ ਜਿਨਾ ਵਿਸਾਰਿਓਨ ਨਾ ਇੱਥੇ ਦੁੱਖ ਕਨੇਰਿਆ ਇੱਥੇ ਦੁੱਖ ਕਨੇਰਿਆ ਥਾਰ ਨਾ ਥਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਵਿਸਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੀਏ ਮਿਹਰ ਮਿਹਰ ਕਰੋ ਜੀ ਮਿਹਰ ਕਰੋ ਗਰੀਬ ਨਵਾਜ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ सकत का नानक ते मुख उजले केती छुट्टी नानक ते मुखी उजले एती छुट्टी ना के बनावे हो महाकाल फते खालसे दी हर मैदान फते खालसे दी हर मैदान फते खालसे दी हर मैदान फतेह वाहेगुरु जी का खालसा वाहेगुरु जी हों टुंडेंदी सजना सजन मेंडे नाल नानक अलख ना लखिए गुरमुख देहो देखाल सो कोटल गुर सेविए एहनस सहज सुपाए दर्शन परसे गुरु के जन्म मरण दुख जाए वाहिगुरु जी श्लोक महला तीजा मन हट किने ना पायो सब थके कर्म कमाए मन हट पेख कर परम दे दुख पाया दूजे पाए मन हट किने ना पायो सब थके कर्म गवाए सब थके कर्म कमाए मन हट पेख कर परम दे दुख पाया दूजे पाए रिद सिद्ध सब मोह है नाम ना वसे मन आए गुर सेवा ते मन निर्मल होवे अज्ञान अंधेरा जाए नाम रतन कर प्रगट हुआ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸ਼ਬਦੈ ਸਾਧਨਾਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪੈ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤਨ ਤਨ ਸਤ ਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮਕੋ ਸਾਂਤ ਆਈ ਤਨ ਤਨ ਸਤ ਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।